वाहिगुरु सजी। कवन गुण प्राण पत मिलो मेरी माई, रूपहीन बुद्ध बलहीनी मोहे परदेसन दूर थे आई। नाहिन दर्द न जुबन मती, मोहे अनाथ की करहो समाई। खोजत खोजत भई बैरागण, प्रभ दर्शन कौ हौ फिरत तिसाई। दीन दयाल कृपाल प्रभ नानक, साध संग मेरी जलन बुझाई। बंदे दी जिंदगी विच सब तो वड्डी जिहड़ी जलन है, पीड़ा है, तकलीफ है, दुख है, वो है वकारां दा। वो जिहड़ी तकलीफ है, औगण ने जिहड़े वकार ने, जिन्हां नूं पाप भी कहा जा सकता है। पाप दा अर्थ है भैड़ी सोच, वकार जो बिरती विच हुंदे है। फिजिकली पाप पुन नहीं हुंदा, बिरती विच साड़ी सोच विच, साड़ी सुरत विच। ते ओद जदों जिंदगी विचों निकल जांदे है, सच दी संगत करके, सत संगत मतलब सच दी संगत, वो इत्थे भी कर सकते हैं। कईयां नूं मां दी संगत सच दी संगत ही मिलदी, प्यो दी संगत सच दी संगत मिल जांदी, घर वाली दी संगत सच दी संगत मिल जांदी। कईयां नूं किसे दोस्त दी संगत सच दी संगत मिल जांदी। जदों असीं सवेरे शाम नितनेम करदे हां, बाणी पढ़दे हां, उस वेले भी सच दी संगत ही करदी, साडी सुरत सच दी संगत करेगी। ते जदों सच दी संगत करदे हां फिर रंगत चढ़दी। ऐसा रंग चढ़ता है, लाल रंग तिस को लगा जिस केवट पागा, मैला कदे ना हो गई नह लग गया। ते पंचम पातशाह कहिंदे फिर इहो जिहियां जिहड़ियां सुहागवंतियां हन, जिहड़े अपने पति परमेश्वर नाल जुड़े होए ने, जिहड़े जिहड़ी जीव रूप इस्त्री रब नाल मिली हुई है, वह फिर जदों रंग चढ़ता है ना, रंग मतलब वो शान ही वक्री होती है। जुड़े होयां दी शान वक्री होती है, जुम्मेवारां दी शान वक्री होती है, सच दे राह ते तुरन वालियां दी शान वक्री होती है। वो किवें बनती है पुछया जा रहा है इस शब्द विच। कवन बनीरी ऐ भैणे तेरे ते आ लाली किवें आ गई। सतसंगिया सच नाल जुड़िया होया, किवें खेड़ा आया तेरे ते, आ शान तेरी किवें बनी। कवन बनी तेरी लाली, कवन बनीरी तेरी लाली, कवन बनीरी तेरी लाली, कवन बनीरी तेरी लाली, कवन बनीरी तेरी लाली। ਮੇਰੀ ਕਵਨ ਰੰਗ ਤੋਂ ਪਈ ਗੁਲਾਲੀ ਪਈ ਕਵਨ ਰੰਗ ਤੋਂ ਪਈ ਗੁਲਾਲੀ ਪਈ ਜਿਹੜਾ ਲੈਂਦਾ ਹੀ ਨਹੀਂ ਅਸੀਂ ਪੁੱਛ ਸਕਦੇ ਹਾਂ ਕੰਨਿਆਂ ਤੇ ਪਏ ਗੁਰੂ ਗੋਬਿੰਦ ਸਿੰਘ ਵੀ ਕਿਵੇਂ ਚੜ੍ਹਦਾ ਵੀ ਜਿਹੜਾ ਇੰਨੇ ਦੁੱਖਾਂ ਵਿੱਚ ਵੀ ਲੈਂਦਾ ਹੀ ਨਹੀਂ ਅਸੀਂ ਪੁੱਛ ਸਕਦੇ ਹਾਂ ਆਰੇ ਥੱਲੇ ਖੜੇ ਮਤੀ ਦਾਸ ਨੂੰ ਵੀ ਕਿਵੇਂ ਚੜ੍ਹਿਆ ਦੱਸ ਸਕੀਏ ਇਹ ਗੱਲ ਬਣੀ ਕਿਵੇਂ ਹੈ ਕਵਨ ਰੰਗ ਤੋਂ ਪਈ ਗੁਲਾਲੀ ਪਈ ਗੁਲਾਲੀ ਕਵਨ ਕਵਨ ਰੰਗ ਤੋਂ ਪਈ ਗੁਲਾਲੀ ਪਈ ਗੁਲਾਲੀ ਕਵਨ ਰੰਗ ਤੋਂ ਪਈ ਗੁਲਾਲੀ ਪਈ ਤੇਰੀ ਲਾਲ ਕਵਨ ਬਨੀ

ਬਲਵੰਤੀ ਜਵਾਬ ਹੈ। ਇਹ ਰੰਗ ਚੜ੍ਹਿਆ ਕਿਵੇਂ? ਸੱਚ ਦਾ ਰੰਗ ਚੜ੍ਹਿਆ ਹੈ। ਜੇ ਤੈਨੂੰ ਮੇਰੇ ਵਿੱਚ ਕੋਈ ਸ਼ਾਨ ਦਿਸਦੀ ਹੈ ਤੇ ਇਹ ਮਾਲਕ ਦੀ ਮਿਹਰ ਨਾਲ ਹੋਈ। ਮੇਰੀ ਕਾਹਦੀ ਕਾਲਣਾ? ਸੁਣੋ ਇਹ ਹਮਾਰੀ ਪ੍ਰਭੂ ਆਪ ਸਿੰਘਾਰ ਸਵਾਰਨ ਹਾਰ ਪਈ ਗੁਲਾਲੀ Yeah. ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਨਦਰ ਕਰੇ ਆਪੇ ਸਾਜੇ ਆਪੇ ਰੰਗੇ ਆਪੇ ਸਾਜੇ ਆਪੇ ਰੰਗੇ ਆਪੇ ਸਾਜੇ ਆਪੇ ਰੰਗੇ ਆਪੇ ਸਾਜੇ ਆਪੇ ਸਾਜੇ ਆਪੇ ਰੰਗੇ ਆਪੇ ਸਾਜੇ ਆਪੇ ਰੰਗੇ ਪਰਮ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਮਹਾਨ ਮਿਹਰ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਧੂਰੀ ਕਸਬੇ ਵਿੱਚ ਜੋ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਰੱਖਿਆ ਗਿਆ ਹੈ ਅੱਜ ਇਹ ਸਮਾਗਮ ਦਾ ਤੀਸਰਾ ਔਰ ਲਾਸਟ ਦੀਵਾਨ ਹੈ ਦੂਰੋਂ ਨੇੜਿਓਂ ਚੱਲ ਕੇ ਸਾਰੇ ਵੀਰ ਭਰਾ ਭੈਣਾਂ ਮਾਤਾਵਾਂ ਬੱਚੇ ਬਜ਼ੁਰਗ ਆਪਾਂ ਸਾਰੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹਾਂ ਸਤਿਗੁਰੂ ਮਿਹਰ ਕਰ ਦੇਣ ਜਿਵੇਂ ਕੋਈ ਕਾਰੀਗਰ ਪੱਥਰ ਨੂੰ ਘੜ ਕੇ ਉਹਦੇ ਤੋਂ ਫਾਲਤੂ ਟੁਕੜੇ ਲਾਹ ਕੇ ਤੇ ਵਿੱਚੋਂ ਮੂਰਤੀ ਬਾਹਰ ਕੱਢ ਦਿੰਦਾ ਹੈ ਹੁੰਦੀ ਤੇ ਵਿੱਚ ਹੀ ਹੈ ਮੂਰਤੀ ਕਿਹੜਾ ਬਾਹਰੋਂ ਪਾਉਣੀ ਹੈ ਉਹਨੇ ਕੋਈ ਉਹ ਘਾੜਾ ਹੈ ਜਿਹੜਾ ਘੜਦਾ ਹੀ ਇੱਦਾਂ ਹੈ ਘੜਨ ਵਾਲਾ ਮੂਰਤੀ ਨੂੰ ਘੜਦਾ ਹੀ ਇਸ ਤਰੀਕੇ ਨਾਲ ਹੈ ਕਿ ਫਾਲਤੂ ਦੇ ਟੁਕੜੇ ਲਾ ਦਿੰਦਾ ਮੂਰਤੀ ਤੇ ਉਹਦੇ ਵਿੱਚ ਹੀ ਹੁੰਦੀ ਹੈ ਤਰੀਕਾ ਹੁੰਦਾ ਇਸੇ ਤਰ੍ਹਾਂ ਰੱਬ ਕੋਈ ਸਾਡੇ ਤੋਂ ਬਾਹਰ ਥੋੜੋ ਹੈ ਜਿਹੜਾ ਵਿਖਾਉਣਾ ਗੁਰੂ ਨੇ ਉਹ ਸਾਡੇ ਵਿੱਚੋਂ ਹੀ ਵਿਖਾ ਦੇਣਾ ਬਾਹਰੋਂ ਥੋੜਾ ਹੈ ਵਿੱਚ ਹੀ ਹੈ ਬਸ ਫਾਲਤੂ ਜੇ ਟੁਕੜੇ ਕਈ ਪਏ ਹੈ ਉਹ ਲਾਹਣੇ ਪੈਣਗੇ ਦੇਸੀ ਦੇ ਉਹ ਛੈਣੀ ਦੇ ਨਾਲ ਏਦਾਂ ਹੌਲੀ ਹੌਲੀ ਕਰਕੇ ਹੌਲੀ ਹੌਲੀ ਉਹਨੂੰ ਬਣਾਉਂਦਾ ਹੈ ਏਦਾਂ ਹੀ ਗੁਰਬਾਣੀ ਦੇ ਗਿਆਨ ਨਾਲ ਹੌਲੀ ਹੌਲੀ ਬੰਦਾ ਘੜਿਆ ਜਾਂਦਾ ਤਨ ਨਹੀਂ ਮਨ ਘੜਿਆ ਜਾਂਦਾ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤੇ ਹੈ ਪੱਥਰ ਹੀ ਸੀ ਬੇਕਾਰ ਹੀ ਡਿੱਗਿਆ ਪਿਆ ਸੀ ਪਰ ਹੁਣ ਵੇਖੋ ਕਿੱਡੀ ਕੀਮਤ ਪੈ ਗਈ ਹੁਣ ਸ਼ੋਰੂਮ ਦੇ ਵਿੱਚ ਕਿਸੇ ਵਧੀਆ ਜਗ੍ਹਾ ਤੇ ਸ਼ੋ ਪੀਸ ਬਣ ਕੇ ਵਿਕਦਾ ਹੈਗਾ ਤੇ ਪੱਥਰ ਹੀ ਹੁੰਦੇ ਨੇ ਹੋਰ ਹੈ ਪੱਥਰਾਂ ਦੀਆਂ ਬਣੀਆਂ ਚੀਜ਼ਾਂ ਕਈ ਬਹੁਤ ਮਹਿੰਗੀਆਂ ਵਿਕਦੀਆਂ ਹੈ ਤੇ ਪੱਥਰ ਹੀ ਹੈ ਬਸ ਘੜਿਆ ਹੋਇਆ ਘੜਨ ਦੀ ਲੋੜ ਹੈ ਤੇ ਸਾਡੀ ਪ੍ਰੋਬਲਮ ਇਹ ਹੈ ਵੀ ਅਸੀਂ ਬਹੁਤੇ ਅੰਨ ਘੜੇ ਹਾਂ ਹੈ ਤੇ ਕਮਾਲਦੇ ਹਾਂ ਗੱਲ ਤੇ ਸਾਰਿਆਂ 'ਚ ਇੱਕੋ ਜਿਹੀ ਹੋਈ ਹੈ ਰੱਬ ਤੇ ਸਾਰਿਆਂ 'ਚ ਹੀ ਹੈ ਦਿਮਾਗ ਤੇ ਪਰਮਾਤਮਾ ਨੇ ਸਾਰਿਆਂ ਨੂੰ ਹੀ ਦਿੱਤਾ ਹੈ ਬਸ ਆਪਾਂ ਅਨਘੜੇ ਜੇ ਰਹਿ ਗਏ ਕਈ ਘੜੇ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੋਰ ਆਪਾਂ ਇਦਾਂ ਨਾ ਕਹੀਏ ਵੀ ਸਾਡੇ ਬਸ ਅਨਘੜੇ ਰਹਿ ਗਏ ਆਪਾਂ ਘੜੇ ਹੀ ਨਹੀਂ ਗਏ ਹੋਰ ਹੋਇਆ ਤੇ ਕੁਛ ਨਹੀਂ ਬਸ ਹੱਥਾਂ 'ਚ ਜਾਂਦੇ ਕਿਸੇ ਕਾਰੀਗਰ ਦੇ ਤੇ ਫਿਰ ਗੱਲ ਬਣਦੀ ਪਰ ਨਾ ਤੇ ਹੁਣ ਭਾਈ ਜੇ ਕੱਪੜਾ ਕਿਸੇ ਟੇਲਰ ਦੇ ਹੱਥਾਂ 'ਚ ਜਾਂਦਾ ਤਾਂ ਹੀ ਬਣਦਾ ਉਹਦਾ ਕੁਛ ਨਹੀਂ ਤੇ ਥਾਂ ਨਹੀਂ ਹੈ ਹੁਣ ਥਾਂ ਬੰਦਾ ਕਿਵੇਂ ਲਪੇਟੂ ਬਣੂ ਦੇ ਉਹ ਤਾਂ ਜਾਊ ਕਿਸੇ ਦੇ ਹੱਥਾਂ 'ਚ ਤੇ ਤਾਂ ਹੀ ਹੈ ਹੁਣ ਜੇ ਲੋਹਾ ਕਿਸੇ ਲੋਹਾਰ ਦੇ ਹੱਥਾਂ 'ਚ ਜਾਊ ਤਾਂ ਹੀ ਬਣੂ ਕੁਛ ਉਹਦਾ ਇਸੇ ਤਰ੍ਹਾਂ ਜੇ ਸੋਨਾ ਕਿਸੇ ਸੁਨਾਰ ਦੇ ਹੱਥਾਂ 'ਚ ਜਾਊ ਤਾਂ ਹੀ ਬਣੂ ਲੱਕੜ ਕਿਸੇ ਲੋਹਾਰ ਦੇ ਹੱਥਾਂ 'ਚ ਜਾਊ ਤਾਂ ਹੀ ਬਣੂ ਨਾ ਕੁਛ ਤਰਖਾਣ ਦੇ ਕਿਸੇ ਲੱਕੜ ਕਿਸੇ ਤੁਰਖਾਣ ਦੇ ਹੱਥਾਂ 'ਚ ਜਾਊ ਇਸੇ ਤਰ੍ਹਾਂ ਆਪਾਂ ਜੇ ਸਾਡਾ ਮਨ ਗੁਰੂ ਨੂੰ ਭੇਂਟ ਕਰਾਂਗੇ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸਤੇ ਤਾਂ ਹੀ ਹੋਣਗੇ ਹੁਣ ਨਾ ਤੇ ਲੱਕੜ ਛਡਾ ਕੇ ਭੱਜੇ ਨਾ ਲੋਹਾ ਛਡਾ ਕੇ ਭੱਜਦਾ ਨਾ ਕੱਪੜਾ ਛਡਾ ਕੇ ਭੱਜਦਾ ਨਾ ਸੋਨਾ ਛਡਾ ਕੇ ਭੱਜਦਾ ਬੰਦਾ ਹੀ ਹੈ ਜਿਹਨੂੰ ਬੰਨ ਬੰਨ ਪਾਉਣਾ ਪੈਂਦਾ ਫੇਰ ਛਡਾ ਕੇ ਭੱਜ ਜਾਂਦਾ ਹੈ ਆਪੋ ਸਤਨਾਮ ਹੁਣ ਘੜਿਆ ਕੀ ਸਵਾਹ ਜਾਊ ਘੜਿਆ ਕੀ ਜਾਊ ਫਿਰ ਗਰੰਟੀ ਤੇ ਪੱਕੀ ਹੈ ਘੜਿਆ ਤੇ ਜਾਊ ਇਹ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ ਬੜੇ ਬੰਦੇ ਘੜੇ ਗਏ ਜਿਹੜੇ ਸੁਣਨਾ ਸਮਝਣਾ ਚਾਹੁੰਦੇ ਆ ਹਰ ਪਾਸੇ ਝੂਠ ਦੀਆਂ ਦੁਕਾਨਾਂ ਪਖੰਡ ਦੀਆਂ ਦੁਕਾਨਾਂ ਨੇ ਜਗ੍ਹਾ ਜਗ੍ਹਾ ਲੁੱਟਣ ਵਾਲੇ ਐ ਮਨ ਦੀ ਤੇ ਗੱਲ ਹੀ ਨਹੀਂ ਕੀ ਕਰਦਾ ਕੋਈ ਬਾਹਰੀ ਭੇਖ ਤੇ ਖੜੇ ਆ ਸਾਰੇ ਪਰ ਸਾਡੇ ਗੁਰੂ ਸਾਹਿਬ ਤੇ ਗੱਲ ਹੀ ਸਾਰੀ ਦੀ ਸਾਰੀ ਮਨ ਦੀ ਕਰਦੇ ਸਾਰਾ ਗੁਰੂ ਗ੍ਰੰਥ ਸਾਹਿਬ ਹੀ ਮਨ ਦੀ ਗੱਲ ਕਰਦਾ ਤੇ ਮਨ ਤੇ ਬਣ ਸਕਦਾ ਬੜਾ ਕਮਾਲ ਦਾ ਘਾੜਤ ਘੜੀ ਜਾ ਸਕਦੀ ਹੈ ਪਰ ਗੱਲ ਤੇ ਇਹ ਹੈ ਕਿ ਜੇ ਚਾਹੁੰਦੇ ਹਾਂ ਤੇ ਤਾਂ ਹੈ ਨਾ ਅਸੀਂ ਸੋਚੀਏ ਤੇ ਸਹੀ ਵੀ ਹਾਂ ਆਹ ਕਰਾਉਣਾ ਹੈ ਅਸੀਂ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਹਾਂ ਤਾਂ ਹੀ ਗੱਲ ਬਣਦੀ ਹੈ ਨਾ ਬਹੁਤ ਵਾਰ ਬੇਨਤੀ ਕਰਦੇ ਰਹੀਦਾ ਹੈ ਵੀ ਗਿਆਨ ਦੇਣ ਦਾ ਵਿਸ਼ਾ ਨਹੀਂ ਗਿਆਨ ਲੈਣ ਦਾ ਵਿਸ਼ਾ ਹੈ ਫਿਰ ਸੁਣੋ ਗਿਆਨ ਸਤਿਗੁਰੂ ਕੀ ਹੈ ਗਿਆਨ ਸੱਚਾ ਗਿਆਨ ਸੱਚਾ ਗਿਆਨ ਸਤਿਗੁਰੂ ਸੱਚਾ ਗਿਆਨ ਤੇ ਗਿਆਨ ਦੇਣ ਦਾ ਵਿਸ਼ਾ ਥੋੜਾ ਗਿਆਨ ਤੇ ਲੈਣ ਦਾ ਵਿਸ਼ਾ ਹੈ ਹੁਣ ਇੱਥੇ ਜੇ ਮੈਂ ਕਹਾਂ ਵੀ ਮੈਂ ਇੰਨੇ ਬੰਦਿਆਂ ਨੂੰ ਗਿਆਨ ਦੇ ਸਕਦਾ ਇਹ ਮੇਰੀ ਮੂਰਖਤਾ ਹੈ ਜੇ 10-20 ਬੰਦੇ ਬਦਲ ਜਾਣ ਇਹ ਲੈਣ ਵਾਲੇ ਤੇ ਡਿਪੈਂਡ ਕਰਦਾ ਦਿੱਤਾ ਤੇ ਸਾਰਿਆਂ ਨੂੰ ਹੀ ਸੀ ਮੈਂ ਤੇ ਚਾਹੁੰਦਾ ਸਾਰੇ ਹੀ ਜੁੜ ਜਾਣ ਪਰ ਜਿਹੜੇ ਲੈ ਸਕਦੇ ਐ ਉਹਨਾਂ ਨੇ ਲੈਣਾ ਦਿੱਤਾ ਨਹੀਂ ਜਾ ਸਕਦਾ ਲਿਆ ਜਾ ਸਕਦਾ ਗਿਆਨ ਕਿਸੇ ਨੂੰ ਕਰਾਇਆ ਨਹੀਂ ਜਾ ਸਕਦਾ ਗਿਆਨ ਦਿੱਤਾ ਨਹੀਂ ਜਾ ਸਕਦਾ ਗਿਆਨ ਲੈਣ ਦਾ ਵਿਸ਼ਾ ਹੈ ਦੇਣ ਦਾ ਨਹੀਂ ਜੇ ਗਿਆਨ ਦੇਣ ਦਾ ਵਿਸ਼ਾ ਤੇ ਟੀਚਰ ਸਾਰਿਆਂ ਨੂੰ ਕਰਾ ਦੇਣ ਪੜਾਉਂਦੇ ਤੇ ਇੱਕੋ ਜਿਹੇ ਹੀ ਹੁੰਦੇ ਆ ਸਾਰਿਆਂ ਨੂੰ ਕਲਾਸ ਵੀ ਇੱਕ ਹੁੰਦੀ ਹੈ ਟੀਚਰ ਵੀ ਇੱਕ ਹੁੰਦੇ ਆ ਯੂਨੀਫਾਰਮ ਵੀ ਇੱਕ ਹੁੰਦੀ ਹੈ ਸਬਜੈਕਟ ਵੀ ਇੱਕੋ ਜਿਹੇ ਹੀ ਹੁੰਦੇ ਆ ਕਿਤਾਬਾਂ ਵੀ ਇੱਕੋ ਜਿਹੀਆਂ ਹੁੰਦੀਆਂ ਪਰ ਇੱਕ ਸਟੂਡੈਂਟ ਗਿਆਨ ਲੈ ਜਾਂਦਾ ਹੈ ਇੱਕ ਨਹੀਂ ਲੈਂਦਾ ਇੱਕ ਨੂੰ ਆਉਂਦੇ ਆ 90% ਨੰਬਰ ਇੱਕ ਦੇ 9 ਹੀ ਰਹਿ ਜਾਂਦੇ ਆ ਕਈ 0 ਤੇ ਖੜੇ ਆ ਲੈਣ ਵਾਲੇ ਤੇ ਡਿਪੈਂਡ ਕਰਦਾ ਵੀ ਉਹ ਗਿਆਨ ਲੈਣਾ ਚਾਹੁੰਦਾ ਹੈ ਕਿ ਨਹੀਂ ਲੈਣਾ ਚਾਹੁੰਦਾ ਸਾਰਾ ਜ਼ੋਰ ਸਟੂਡੈਂਟ ਦਾ ਲੱਗਣਾ ਹੈ ਪੜਾਉਣ ਵਾਲੇ ਦਾ ਤੇ ਉਹਨਾਂ ਹੀ ਲੱਗਣਾ ਜਿਹੜਾ ਲੱਗਣਾ ਪਰ ਬਾਕੀ ਦਾ ਸਾਰਾ ਜ਼ੋਰ ਸਟੂਡੈਂਟ ਦਾ ਵੀ ਲਾਣਾ ਚਾਹੁੰਦਾ ਹੈ ਮਿਹਨਤ ਕਰਨੀ ਚਾਹੁੰਦਾ ਕਿ ਨਹੀਂ ਕਰਨੀ ਚਾਹੁੰਦਾ ਤਾਂ ਕਰਕੇ ਜੇ ਆਪਾਂ ਘੜੇ ਗਏ ਤੇ ਮਿਹਨਤ ਹੈ ਸਾਡੀ ਜੇ ਨਾ ਘੜੇ ਗਏ ਤੇ ਫਿਰ ਰਹਿ ਗਏ ਖਾਲੀ ਬਸ ਅਸੀਂ ਕੋਸ਼ਿਸ਼ ਹੀ ਨਹੀਂ ਕੀਤੀ ਸਾਡੀ ਗਲਤੀ ਸੀ ਸਕੂਲ ਬਹੁਤ ਵਧੀਆ ਸੀ ਟੀਚਰ ਬਹੁਤ ਵਧੀਆ ਸੀ ਪਰ ਮੇਰਾ ਹੀ ਜੀ ਨਹੀਂ ਸੀ ਕਰਦਾ ਪੜ੍ਹਨ ਨੂੰ ਫਿਰ ਮੈਂ ਫੇਲ ਹੋ ਗਿਆ ਬਸ ਫਿਰ ਮੇਰਾ ਕਸੂਰ ਹੈ ਤੇ ਜੇ ਕੁਛ ਬਣ ਗਏ ਫਿਰ ਵੀ ਕਹਿਣਾ ਮਾਲਕਾ ਬਸ ਤੈਂ ਹੀ ਕਿਰਪਾ ਕਰਕੇ ਬਣਾ ਲਿਆ ਆਖੋ ਸਤਨਾਮ ਵੇਖੋ ਇਹ ਹੰਕਾਰ ਤੋਂ ਬਚਣਾ ਵੀ ਬੜਾ ਲਾਜ਼ਮੀ ਹੈ ਫਿਰ ਕਿਤੇ ਹੁਣ ਮਨ ਵਿੱਚ ਇਦਾਂ ਆ ਜੇ ਵੀ ਮੈਂ ਕਰ ਲਿਆ ਮੈਂ ਪੜ੍ਹ ਲਿਆ ਮੈਂ ਗਿਆਨ ਲੈ ਲਿਆ ਨਹੀਂ ਤੇ ਬਾਕੀ ਤੇ ਰਹਿ ਹੀ ਗਏ ਮੈਂ ਲੈ ਗਿਆ ਗਿਆਨ ਜਿਹੜੇ ਬੰਦੇ ਹੁਣ ਇਹ ਸੋਚਣ ਲੱਗ ਜਾਣ ਵੀ ਬਾਕੀ ਤੇ ਨਹੀਂ ਲੈ ਕੇ ਸਕੇ ਮੈਂ ਹੀ ਲਿਆ ਨਾ ਗਿਆਨ ਇੱਥੇ ਆ ਕੇ ਫਿਰ ਬੰਦਾ ਮਾਰ ਨਾ ਖਾ ਜੇ ਕਿਤੇ ਹੰਕਾਰ ਦੇ ਧੱਕੇ ਚੜ ਜੇ ਇੱਥੇ ਆ ਕੇ ਵੀ ਕਹਿਣਾ ਵੀ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੇ ਆਪੇ ਹੀ ਰਾਵੇ ਉਹ ਆਪੇ ਹੀ ਮਿਹਰ ਕਰਦਾ ਕਹਿਣਾ ਇੱਥੇ ਫਿਰ ਇਹੀ ਵੀ ਮਾਲਕ ਨੇ ਮਿਹਰ ਕੀਤੀ ਹੈ ਉਹਨੇ ਸਵਾਰ ਲਿਆ ਮੈਨੂੰ ਤਾਂ ਕਰਕੇ ਆਪਣੇ ਆਪ ਨੂੰ ਮੈਂ ਕੱਲ ਵੀ ਗੱਲ ਕਰਦਾ ਸੀ ਵੀ ਸੂਰਮਾ ਤਾਂ ਗਿਣਾਂਗੇ ਜੇ ਆਪਣੇ ਆਪ ਨੂੰ ਜਿੱਤ ਕੇ ਵਿਖਾਵੇਂ ਮਸਲਾ ਸਾਰਾ ਹੀ ਆਪਣੇ ਆਪ ਦਾ ਹੈ ਆਪਣੇ ਆਪ ਨੂੰ ਝੋਖਣਾ ਪੈਣਾ ਆਪਣੀ ਆਪ ਸਵਾਰੇ ਲੁਪੜੋ ਮੈਂ ਮਿਲਿਆ ਸੁਖ ਹੋਏ ਆਪ ਸਵਾਰੇ ਮੈਂ ਮਿਲਹਿ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਾ ਹੈ ਸਭ ਜਗ ਤੇਰਾ ਹੋਏ ਬਸ ਤੂੰ ਬਣ ਜਾ ਬਾਕੀ ਤੇ ਸਾਰਾ ਕੁਛ ਹੀ ਤੈਨੂੰ ਆਪਣਾ ਲੱਗਣਾ ਹੈ ਬਸ ਤੈਨੂੰ ਆਉਣਾ ਪੈਣਾ ਭਾਈ ਦੁਨਿਆਵੀ ਖਾਹਿਸ਼ਾਂ ਤੋਂ ਆਪਣੇ ਮਨ ਨੂੰ ਮਾਰਨਾ ਪੈਣਾ ਪਹਿਲਾਂ ਮਰਨ ਕਬੂਲ ਆ ਜਿਹੜੇ ਪਹਿਲਾਂ ਵਾਲੇ ਵਿਚਾਰ ਜੇ ਚੁੱਕੀ ਫਿਰਦਾ ਮਾਰ ਆਪਣੇ ਆਪ ਨੂੰ ਆਪਣੇ ਵਿਚਾਰ ਮਾਰ ਮਰਨ ਕਬੂਲ ਦਾ ਮਤਲਬ ਹੀ ਇਹ ਵੀ ਵਿਚਾਰ ਮਾਰ ਆਪਣੇ ਜਿਹੜੀ ਸੋਚ ਬਣਾਈ ਬੈਠਾ ਇਹ ਸੋਚ ਛੱਡ ਦੇ ਪਹਿਲਾਂ ਮਰਨ ਕਬੂਲ ਚਾਹੁੰਦਾ ਵੀ ਪੁਰਾਣੀ ਸੋਚ ਮਾਰ ਸਕਦਾ ਵੇਖਿਓ ਨਾ ਕਬਰਾਂ ਤੇ ਜਾਂਦੇ ਸੀ ਮੜੀਆਂ ਤੇ ਜਾਂਦੇ ਸੀ ਜਗ੍ਹਾ ਜਗ੍ਹਾ ਮੱਥੇ ਟੇਕਦੇ ਸੀ ਇਹ ਸੋਚ ਸੀ ਇਹ ਮਾਰ ਸਕਦੇ ਆ ਆਪਾਂ ਪਹਿਲਾਂ ਵਾਲੀ ਸੋਚ ਮਾਰ ਸਕਦੇ ਆ ਭਾਈ ਯਾਰਾਂ ਬੇਲੀਆਂ ਵਿੱਚ ਬਹਿ ਕੇ ਪੁੱਠੇ ਸਿੱਧੇ ਕੰਮ ਕਰਦੇ ਰਹਿੰਦੇ ਸੀ ਸ਼ਰਾਬਾਂ ਪੀਂਦੇ ਸੀ ਮਾਰ ਸਕਦੇ ਆ ਅਸੀਂ ਇਹ ਸੋਚ ਜੇ ਸੋਚ ਮਾਰ ਸਕਦਾ ਆਪਣੀ ਪਹਿਲਾਂ ਵਾਲੀ ਤੇ ਆ ਜਾ ਫਿਰ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸ਼ਬਦ ਕੀ ਰੇਣਕਾ ਤੋਂ ਆਓ ਹਮਾਰੇ ਬਸ ਜੇ ਆਉਣਾ ਇੱਧਰ ਤੇ ਆ ਜਾ ਫਿਰ ਜੇ ਜੇ ਸੱਚਮੁੱਚ ਚਾਹੁੰਦੇ ਆ ਅਸੀਂ ਵੀ ਅਸੀਂ ਆਪਣੇ ਆਪ ਨੂੰ ਬਦਲਣਾ ਹੈ ਤੇ ਆਈਏ ਤੇ ਕੋਈ ਦੋ ਰਾਵਾਂ ਨਹੀਂ ਜੀ ਬਦਲਿਆ ਜਾ ਸਕਦਾ ਹੈ ਸਤਿਗੁਰ ਦੀ ਮਿਹਰ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੋਸ਼ਿਸ਼ ਕੀਤੀ ਹੈ ਯਤਨ ਕੀਤਾ ਹੈ ਕਿੱਥੇ ਤੱਕ ਪਹੁੰਚੇ ਆ ਗੁਰੂ ਦੇ ਪਿਆਰੇ ਜਿਹੜੇ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਐ ਉਹਨਾਂ ਨੂੰ ਜ਼ਰੂਰ ਰੰਗ ਚੜ ਜਾਂਦਾ ਹੈ ਇਹੋ ਜਿਹੇ ਸਮੇਂ ਦੇ ਵਿੱਚ ਵੀ ਅੱਜ ਵੀ ਬੰਦਾ ਤਰੱਕੀ ਕਰ ਸਕਦਾ ਹੈ ਫਿਰ ਪੁੱਛਣਾ ਹੀ ਅਗਲੇ ਨੇ ਵੀ ਕਵਣ ਬਣੀ ਰੀ ਤੇਰੀ ਲਾਲੀ ਆ ਤੇਰੇ ਤੇ ਰੰਗ ਕਿਵੇਂ ਚੜ ਗਿਆ ਹੁਣ ਆਲੇ ਦੁਆਲੇ ਤੇ ਕੱਲ ਖੈਨੀ ਹੈ ਤੂੰ ਕਿਵੇਂ ਸੱਚਾ ਰਹਿ ਗਿਆ ਬਈ ਕਿਸੇ ਮਹਿਕਮੇ ਦੇ ਵਿੱਚ ਬੰਦਾ ਸੱਚਾ ਹੋਵੇ ਅਗਲਾ ਕਹਿੰਦਾ ਇੰਨੀ ਬੇਈਮਾਨੀ 'ਚ ਤੂੰ ਕਿਵੇਂ ਬਚ ਗਿਆ ਸਾਰਿਆਂ ਨਲਾਇਕਾਂ 'ਚ ਤੂੰ ਕਿਵੇਂ ਲਾਇਕ ਬਣ ਗਿਆ ਸਾਰੇ ਰਹਿ ਗਏ ਤੂੰ ਕਿਵੇਂ ਸਾਰੇ ਸੁੱਤੇ ਪਏ ਸੀ ਤੂੰ ਕਿਵੇਂ ਜਾਗ ਪਿਆ ਇਹ ਤੇਰੇ ਤੇ ਰੰਗ ਕਿਵੇਂ ਚੜ ਗਿਆ ਔਖਾ ਬਹੁਤ ਸੀ ਇਹਨਾਂ ਹਾਲਾਤਾਂ ਵਿੱਚ ਤੇਰੇ ਤੇ ਇਹ ਕਿਰਪਾ ਕਿਵੇਂ ਹੋ ਗਈ ਅੱਜ ਦੇ ਸਮੇਂ ਦੇ ਵਿੱਚ ਆਪਾਂ ਵੇਖਦੇ ਹੀ ਆ ਜਿਵੇਂ ਕਬੀਰ ਸਾਹਿਬ ਕਹਿੰਦੇ ਕਬੀਰ ਜੱਗ ਕਾਜਲ ਕੀ ਕੋਠਰੀ ਕੋਠੀ ਹੈ ਕਾਲਖ ਦੀ ਜੱਗ ਕਾਲਖ ਦੀ ਕੋਠੀ ਹੈ ਅੰਨਾ ਬੰਦਾ ਕਾਲਖ ਦੀ ਕੋਠੀ ਵਿੱਚ ਆ ਜੇ ਤੇ ਬੇਦਾਗ ਹੀ ਮੁੜ ਜੇ ਹੈਰਾਨੀ ਤੇ ਹੋਊਗੀ ਹੋਈ ਫਿਰ ਹੈਰਾਨੀ ਤੇ ਹੋਵੇਗੀ ਨਾ ਆਪਾਂ ਨੂੰ ਵੀ ਕਾਲਖ ਦੀ ਕੋਠੀ 'ਚ ਬੰਦੇ ਨੂੰ ਵਾੜੋ ਹੋਵੇ ਅੰਨਾ ਕਾਲਖ ਦੀ ਕੋਠੀ ਵਿੱਚ ਰਹਿ ਕੇ ਬਾਹਰ ਆਇਆ ਤੇ ਕਾਲਖ ਲੱਗੀ ਹੋਈ ਨਹੀਂ ਇਹ ਕਿਵੇਂ ਹੋ ਸਕਦਾ ਕਬੀਰ ਸਾਹਿਬ ਕਹਿੰਦੇ ਵੀ ਬਲਿਹਾਰੇ ਜਾਈਏ ਆਲੇ ਦੁਆਲੇ ਕਾਲਖ ਬਹੁਤ ਹੈ ਪਰ ਧੰਨ ਨੇ ਉਹ ਜਿਹੜੇ ਫਿਰ ਵੀ ਕਾਲਖ ਨਹੀਂ ਲੱਗਣ ਦਿੰਦੇ ਆਪਣੇ ਆਪ ਸਵਾਰ ਕੇ ਰੱਖਦੇ ਨੇ ਜਿਹੜੇ ਜਿਨ੍ਹਾਂ ਨੇ ਆਪਣੇ ਆਪ ਨੂੰ ਕਾਲਖ ਲੱਗਣ ਹੀ ਨਹੀਂ ਦਿੱਤੀ ਜਿਵੇਂ ਹੁਣ ਮੰਨ ਲਓ ਆਪਾਂ ਕੱਪੜਾ ਪਾਇਆ ਤੇ ਕਿਵੇਂ ਪਛਾਪ ਜਾ ਕੇ ਲੰਘਦੇ ਆ ਯਾਰ ਚਿੱਟੇ ਕੱਪੜੇ ਮੈਲੇ ਨਾ ਹੋ ਜਾਣ ਆ ਦਾਗ ਜਾਂ ਨਾ ਲੱਗ ਜੇ ਕਾਲਖ ਨਾ ਲੱਗ ਜੇ ਏਦਾਂ ਸੰਗਤ ਤੋਂ ਬਚਾਉਣਾ ਸੀ ਸ਼ਾਮ ਨੂੰ ਵੀ ਯਾਰ ਬੇਲੀ ਆ ਗਿਆ ਲੈ ਆ ਗਿਆ ਨਿੰਦਕ ਇਹ ਤੇ ਗੁਰੂ ਦਾ ਨਿੰਦਕ ਹੈ ਤੇ ਸੱਚ ਸਮਝਦਾ ਹੀ ਨਹੀਂ ਇਹਦੇ ਨੇੜੇ ਨਾ ਬੈਠਾ ਆ ਗਿਆ ਪੀਣ ਵਾਲਾ ਲੈ ਕੇ ਜਾਊ ਇਹਨੂੰ ਧੱਕੇ ਨਾਲ ਖਿੱਚ ਕੇ ਵੀ ਆ ਜਾ ਚੱਲੀਏ ਛੱਡ ਯਾਰ ਇਹਦੇ ਕੋਲੇ ਨਹੀਂ ਬਹਿਣਾ ਉਦੋਂ ਬਚਾਅ ਕਰਨਾ ਸੀ ਕੱਪੜਿਆਂ ਦਾ ਤੇ ਬੰਦਾ ਬਚਾਅ ਕਰ ਲੈਂਦਾ ਕੱਚ ਦੇ ਸਮਾਨ ਦਾ ਬਚਾਅ ਕਰ ਲੈਂਦਾ ਗੱਡੀਆਂ ਨੂੰ ਬਚਾ ਕੇ ਲਗਾਉਂਦੇ ਆ ਕਿਤੇ ਸਕ੍ਰੈਚ ਨਾ ਪੈ ਜੇ ਪਰ ਜਿੱਥੇ ਬਚਣਾ ਚਾਹੁੰਦਾ ਸੀ ਉੱਥੇ ਬਚਿਆ ਹੀ ਨਹੀਂ ਤਾਂ ਕਰਕੇ ਕਹਿੰਦੇ ਸਾਕਤ ਸੰਗ ਨਾ ਕੀਜੀਏ ਦੂਰਹਿ ਜਾਈਏ ਭਾਗ ਸਾਕਤ ਦੀ ਸੰਗਤ ਨਾ ਕਰ ਬਸਨ ਕਾਰੋ ਪਰਸੀਏ ਤੋ ਕਿਛ ਲੱਗੈ ਦਾਗ ਕਹਿੰਦੇ ਦਾਗ ਲੱਗ ਜੂ ਦਾਗ ਲੱਗ ਜੂ ਕਲੰਕੀ ਹੋ ਜਾਏਗਾ ਕਲੰਕੀਆਂ ਨੇ ਤੇਰੀ ਜ਼ਿੰਦਗੀ ਵਿੱਚ ਵੀ ਕਲੰਕ ਲਾ ਦੇਣੇ ਆ ਭਾਈ ਪੰਗਤੀ ਪੜੋ ਜਗ ਕਾਜਲ ਕੀ ਕੋਠਰੀ ਅੰਧ ਪਰੈ ਤੇ ਸਮਾਹੇ ਕਬੀਰ ਸਾਹਿਬ ਦਾ ਬਚਨ ਹੈ ਹਉ ਬਲਿਹਾਰੀ ਤਿੰਨ ਕੋ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤੇ ਸਮਾਹੇ ਹਉ ਬਲਿਹਾਰੀ ਤਿੰਨ को पैस जो नीक सजाहे बलिहारे उन्हां तों जिहड़े कालख दी कोठी च पै के भी बेदाग रहे बेदाग रहना औखा बहुत हुंदा है सारे पासियों तों बंदा घिर जांदा है भाई घिर जांदा है सारे पासे रिश्वतां चलदियां ने किवें किवें बचीए औखा काम ਕੱਲ ਵੀ ਗੱਲ ਕਰਦੇ ਸੀ ਨਾ ਵੀ ਸਾਡਾ ਤੇ ਹੁਣ ਆਪਾਂ ਸਾਰੇ ਹੀ ਕਹਿੰਦੇ ਆ ਵੀ ਸਰਕਾਰੀ ਸਕੂਲਾਂ 'ਚ ਤੇ ਪੜ੍ਹਾਈ ਹੈ ਨਹੀਂ ਤੇ ਬੱਚੇ ਕਿਹੜੇ ਸਕੂਲਾਂ 'ਚ ਪੜ੍ਹਾਉਣਾ ਚਾਹੁੰਦੇ ਆ ਪ੍ਰਾਈਵੇਟ ਵਿੱਚ ਕਿ ਸਰਕਾਰੀ 'ਚ ਬੋਲਿਓ ਜਰਾ ਪ੍ਰਾਈਵੇਟ 'ਚ ਤੇ ਨੌਕਰੀ ਕਿਹੜੀ ਚਾਹੀਦੀ ਨੌਕਰੀ ਸਰਕਾਰੀ ਚਾਹੀਦੀ ਹੁਣ ਜੇ ਬੰਦਾ ਕਹੇ ਬੇਬੇ ਸਰਕਾਰੀ ਸਕੂਲ 'ਚ ਤੇ ਪੜ੍ਹਾਈ ਹੈ ਨਹੀਂ ਕਹਿੰਦੀ ਹੈ ਨਹੀਂ ਨਿਆਣੇ ਕਿੱਥੇ ਪੜ੍ਹਾਉਂਦੇ ਹੋ ਪੋਤੇ ਪੋਤੀਆਂ ਕਿੱਥੇ ਲਾਏ ਨੇ ਕਹਿੰਦੇ ਪੋਤੇ ਪੋਤੀਆਂ ਲਾਏ ਨੇ ਪ੍ਰਾਈਵੇਟ ਸਕੂਲ ਚ ਤੇ ਮੁੰਡਾ ਫਿਰ ਜਿਹੜਾ ਨੌਕਰੀ ਭਾਲਦੇ ਉਹ ਕਹਿੰਦੇ ਉਹ ਸਰਕਾਰੀ ਸਕੂਲ ਚ ਕਿਉਂ ਬਈ ਕਹਿੰਦੇ ਹੁਣ ਕਿਹੜਾ ਪੜਨ ਵਾਲੇ ਪਾਸੇ ਬਹਿਣਾ ਹੁਣ ਤੇ ਪੜਾਉਣ ਵਾਲੇ ਪਾਸੇ ਬਹਿਣਾ ਆਖੋ ਸਤਨਾਮ ਵਾਹਿਗੁਰੂ ਕਹਿੰਦੇ ਸਾਰੇ ਹੀ ਆਪਾਂ ਕਹਿੰਦੇ ਵੀ ਮਾਸਟਰ ਵਿਹਲੜ ਨੇ ਜੀ ਬਹੁਤੇ ਮਾਸਟਰ ਪੜਾਉਂਦੇ ਨਹੀਂ ਆਪਣੀ ਡਿਊਟੀ ਨਹੀਂ ਕਰਦੇ ਤਾਂ ਕਹਿੰਦੇ ਆਪਾਂ ਪਰ ਚਾਹੁੰਦੇ ਇਹ ਆ ਕਿ ਜੇ ਸਾਡੇ ਬੱਚੇ ਨੂੰ ਮਿਲ ਜੇ ਚੱਲ ਸਾਡਾ ਵੀ ਵਿਹਲਾ ਹੀ ਰਹਿ ਲਿਆ ਗੁਰੂ ਤਨਖਾਹ ਵਧੀਆ ਮੈਨੂੰ ਕੰਮ ਕੋਈ ਏਡਾ ਹੈ ਨਹੀਂ ਚਾਹੁੰਦੇ ਸਾਰੇ ਹੀ ਆ ਇਮਾਨਦਾਰ ਬਣੇ ਪਰ ਦੁਨੀਆ ਬਣੇ ਇਮਾਨਦਾਰੀ ਹੋਵੇ ਪਰ ਲੋਕ ਬਣਨ ਜਿੱਦਣ ਮੈਨੂੰ ਮੌਕਾ ਮਿਲਿਆ ਧੋਖਾ ਕਰਨ ਦਾ ਉਹਦੇ ਸਭ ਤੋਂ ਵੱਧ ਕਰਾਂਗੇ ਏਦਾਂ ਹੀ ਸੋਚਦੇ ਆ ਨਾ ਲੋਕਾਂ ਦੇ ਪੁੱਤ ਨਹੀਂ ਪੜਾਉਂਦੇ ਪਰ ਸਾਡਾ ਪੁੱਤ ਲੱਗੇ ਤੇ ਕੋਈ ਪ੍ਰੋਬਲਮ ਨਹੀਂ ਫਿਰ ਅਗਲਾ ਕਹਿੰਦਾ ਯਾਰ ਰਿਸ਼ਵਤ ਬਹੁਤ ਖਾਂਦਾ ਜਿੱਤੇ ਸਾਡਾ ਲੱਗ ਜਾਂਦਾ ਫਿਰ ਅਗਲਾ ਕਹਿੰਦਾ ਚੱਲ ਮਾੜਾ ਮੋਟਾ ਤੇ ਚਾਹੀਦਾ ਹੀ ਆ ਯਾਰ 10 ਲੱਖ ਦੇ ਕੇ ਤੇ ਅਗਲਾ ਨੌਕਰੀ ਮਿਲੀ ਹੈ 10 ਲੱਖ ਰਿਸ਼ਵਤ ਦੇਣੀ ਪਈ ਹੁਣ ਉਹ ਵੀ ਤੇ ਪੂਰੇ ਕਰਨੇ ਹੀ ਨੇ ਉਹ ਕਿੱਥੋਂ ਕਰੇ ਅਗਲਾ ਫਿਰ ਐ ਫਿਰ ਇਦਾਂ ਦੀਆਂ ਦਲੀਲਾਂ ਦਿੰਨੇ ਅਸੀਂ ਤਾਂ ਕਰਕੇ ਭਾਈ ਕਿਸੇ ਨੂੰ ਕੋਈ ਨਹੀਂ ਵੇਖਦਾ ਆਪਣੇ ਆਪ ਨੂੰ ਵੇਖਣਾ ਪੈਣਾ ਖੜੇ ਕਿੱਥੇ ਆ ਕਿਹੜੇ ਪਾਸੇ ਤੁਰਨਾ ਚਾਹੁੰਦੇ ਆ ਜਿਹੜੇ ਫਰਜ਼ ਨੇ ਆਪਣੇ ਨਿਭਾਈਏ ਜੇ ਚਾਹੁੰਦੇ ਆ ਵੀ ਲੋਕੀ ਫਰਜ਼ ਨਿਭਾਉਣ ਆਪ ਵੀ ਤੇ ਨਿਭਾਈਏ ਜੇ ਚਾਹੁੰਦੇ ਆ ਵੀ ਸਮਾਜ ਸੋਹਣਾ ਬਣੇ ਤੇ ਆਪ ਵੀ ਤੇ ਬਣ ਕੇ ਵੇਖੀਏ ਜੇ ਦੁਨੀਆ ਤੋਂ ਆਸਾਂ ਰੱਖਦੇ ਆ ਤੇ ਆਪਣੇ ਆਪ ਵੱਲ ਵੀ ਵੇਖੀਏ ਭਾਈ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਕਿੰਨੇ ਕੁ ਫਰਜ਼ ਨਿਭਾਉਂਦੇ ਆ ਅਸੀਂ ਆਪਣੀ ਡਿਊਟੀ ਕਿੰਨੀ ਕੁ ਨਿਭਾਉਂਦੇ ਆ ਇਹ ਵੀ ਤੇ ਵੇਖੀਏ ਆ ਤੇ ਹੁਣ ਇੱਥੇ ਇੱਥੇ ਆਪਾਂ ਬੈਠੇ ਆ ਆ ਕਈ ਧੂਰੀ ਦੇ ਇੱਥੇ ਨੇੜੇ ਨੇੜੇ ਘਰਾਂ ਲਈ ਹੋਣਗੇ ਕਈ ਜਿਨ੍ਹਾਂ ਨੇ ਸਬਜ਼ੀ ਖਾਣ ਲੱਗਿਆ ਨਾ ਜੋ ਰੋਟੀ ਜਦੋਂ ਖਾਣ ਕੇ ਲੰਗਰ 'ਚ ਪ੍ਰਸ਼ਾਦਾ ਉਹਦੀ ਕਹਿ ਦੇਣਗੇ ਸੜੀਆਂ ਨੇ ਸਬਜ਼ੀ ਰੋਟੀ ਵਧੀਆ ਬਣੀ ਨਹੀਂ ਦਾਲ 'ਚ ਨਮਕ ਘੱਟ ਰਹਿ ਗਿਆ ਤੇ ਆਪ ਉਹਨੇ ਗੇੜਾ ਵੀ ਨਹੀਂ ਮਾਰਿਆ ਹੋਣਾ ਬਸ ਛਕਣ ਦੇ ਟਾਈਮ ਤੇ ਪਹੁੰਚਦਾ ਹੈ ਇਹ ਤੇ ਆਪਣੇ ਆਪ ਨੂੰ ਕਰਨਾ ਪੈਣਾ ਗਲਤੀਆਂ ਕੱਢਣੀਆਂ ਤੇ ਬਹੁਤ ਸੌਖੀਆਂ ਹੁੰਦੀਆਂ ਹੈ ਪਰ ਵੇਖਣਾ ਆਪਣੇ ਆਪ ਨੂੰ ਪੈਣਾ ਹੈ ਘਾਟਾਂ ਆਪਣੀਆਂ ਕੱਢਣੀਆਂ ਪੈਣਗੀਆਂ ਤਾਂ ਜਾ ਕੇ ਗੱਲ ਬਣੇਗੀ ਲੋਕਾਂ ਨੂੰ ਕਹਿਣਾ ਤੇ ਬਹੁਤ ਸੌਖਾ ਹੈ ਆਪਣੇ ਆਪ ਵੱਲ ਵੇਖੀਏ ਅਸੀਂ ਕਿੱਥੇ ਖੜੇ ਹਾਂ ਆਪਣੇ ਫਰਜ਼ ਆਪਣੀ ਡਿਊਟੀ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹਨੂੰ ਨਿਭਾਉਣਾ ਸ਼ੁਰੂ ਕਰੀਏ ਤਾਂ ਜਾ ਕੇ ਅੱਗੇ ਗੱਲ ਬਣੇਗੀ ਅਸੀਂ ਫਰਜ਼ ਨਿਭਾਵਾਂਗੇ ਸਾਡੇ ਨਿਆਣਿਆਂ ਨੂੰ ਵੀ ਸੁਭਾਅ ਬਣੇਗਾ ਫਰਜ਼ ਨਿਭਾਉਣ ਦਾ ਜ਼ਿੰਮੇਵਾਰੀਆਂ ਨਿਭਾਉਣ ਦਾ ਸਾਡੇ ਅੱਗੇ ਬੱਚਿਆਂ ਨੂੰ ਸੁਭਾਅ ਬਣੇਗਾ ਵਿਦੇਸ਼ਾਂ ਦੇ ਵਿੱਚ ਲੋਕ ਫਰਜ਼ ਨਿਭਾਉਂਦੇ ਆ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਆਪਣੀ ਡਿਊਟੀ ਕਰਦੇ ਆ ਸੋ ਫਿਰ ਬਾਕੀ ਬਾਹਰੀ ਭੇਖ ਕਰਕੇ ਗੱਲ ਨਹੀਂ ਬਣਦੀ ਧਰਮੀ ਬਾਹਰੋਂ ਤੇ ਬਥੇਰੀ ਦੁਨੀਆ ਧਰਮੀ ਹੈ ਬਾਹਰੋਂ ਤੇ ਬਥੇਰੇ ਲੋਕ ਉੱਤੋਂ ਉੱਤੋਂ ਤੇ ਬਥੇਰੇ ਲੱਗਦੇ ਆ ਸਾਡੇ ਵਰਗੇ ਗੱਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਭੜ ਬੜੇ ਨੇ ਤਾਂ ਪਰ ਉਹ ਹਰ ਕੇ ਸੰਤ ਨਾ ਕੀਏ ਬਾਨਾਰਸ ਕੇ ਠੱਗ ਉਹ ਹਰੀ ਦੇ ਸੰਤ ਨਾ ਜਾਣੀਏ ਬੜੇ ਆ ਇਹਨਾਂ ਦੇ ਬਾਹਰੀ ਤੇ ਭੇਖ ਸਾਡਾ ਸਾਰਿਆਂ ਦਾ ਹੀ ਹੈ ਪਰ ਭੇਖ ਨਾਲ ਤੇ ਖੁਸ਼ ਨਹੀਂ ਨਾ ਹੋ ਜਾਂਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਹੈ ਤੇਰਾ ਭਰੋਸਾ ਪਿਆਰੇ ਆਨ ਨਾ ਜਾਨਣਾ ਵੇਸਾ ਮੈਂ ਹੋਰ ਕੋਈ ਵੇਸ ਨਹੀਂ ਜਾਣਦਾ ਮੈਨੂੰ ਤੇ ਤੇਰਾ ਹੀ ਭਰੋਸਾ ਹੈ ਦੁਨੀਆ ਬੜੇ ਤਰ੍ਹਾਂ ਦੇ ਵੇਸ ਬਣਾਉਂਦੀ ਹੈ ਬੜੇ ਤਰ੍ਹਾਂ ਦੇ ਭੇਖ ਕਰਦੇ ਆ ਲੋਕ ਪਰ ਮੇਰੇ ਰੱਬ ਜੀ ਮੈਨੂੰ ਤੇ ਤੇਰਾ ਭਰੋਸਾ ਹੈ ਤੇਰੀ ਤੇਰੇ ਨਾਲ ਜੁੜਿਆ ਹੋਇਆ ਮੈਂ ਰੱਬ ਨਾਲ ਜੁੜਿਆ ਹੋਇਆ ਭੇਖ ਦੁਨੀਆ ਬਥੇਰੇ ਕਰਦੀ ਹੈ ਇੱਥੇ ਬੜੇ ਤਰ੍ਹਾਂ ਦੇ ਲੋਕੀ ਰੱਬ ਨੂੰ ਪਾਉਣ ਵਾਸਤੇ ਭੇਗ ਕਰਦੇ ਐ ਪਰ ਮੈਂ ਕੋਈ ਆ ਹੁਣ ਸਾਰੇ ਵੇਖੀਏ ਭਲਾ ਚੈੱਕ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਹੜਾ ਇਹ ਬਚਨ ਕਰਦੇ ਐ ਇਹ ਭੇਗ ਕੋਈ ਸਾਡੇ ਕੋਲ ਤੇ ਸਾਡੇ ਕੋਲ ਤੇ ਨਹੀਂ ਇਹ ਭੇਗ ਕੋਈ ਅਸੀਂ ਤੇ ਨਹੀਂ ਇਦਾਂ ਦਾ ਭੇਗ ਕਰਦੇ ਕੋਈ ਪਰ ਜੇ ਅਸੀਂ ਮਨਾਂ 'ਚ ਝਾਤੀ ਮਾਰ ਕੇ ਵੇਖਾਂਗੇ ਇਹ ਜਿਹੜੇ ਭੇਖ ਬ੍ਰਾਹਮਣ ਕਰਦੇ ਐ ਜੋਗੀ ਕਰਦੇ ਐ ਪੰਡਤਾਂ ਨੇ ਕੀਤੇ ਐ ਕਈ ਲੋਕ ਇਦਾਂ ਦੇ ਭੇਖ ਕਰਦੇ ਰਹੇ ਉਹ ਸਾਰੇ ਭੇਖ ਅਸੀਂ ਕਰ ਰਹੇ ਆਣ ਨਾ ਜਾਣਾ ਵੇਸਾ ਮੈਂ ਤੇ ਜਾਣਦਾ ਹੀ ਨਹੀਂ ਹੋਰ ਕੋਈ ਵੇਸ ਕੋਈ ਭੇਖ ਬਣਾਉਣਾ ਤਾਂ ਮੈਨੂੰ ਪਤਾ ਹੀ ਨਹੀਂ ਆ ਸੁਣੋ ਪਹਿਲਾਂ ਪੰਚਮ ਪਾਤਸ਼ਾਹ ਦਾ ਬਚਨ ਹੈ ਸ਼ੁਰੂ ਵਾਲੀਆਂ ਪੰਜ ਕਿਨਹੀਂ ਕੀਆ ਪਰ ਵਿਰਤ ਪਸਾਰਾ ਕਿਨਹੀਂ ਕੀਆ ਪੂਜਾ ਵਿਸਥਾਰਾ ਬੜੀ ਦੁਨੀਆ ਦੀ ਕਹਿੰਦੇ ਕਈਆਂ ਨੇ ਬੜਾ ਪਸਾਰਾ ਬਥੇਰੀ ਮਾਇਆ ਮਟੀਰੀਅਲ ਇਕੱਠਾ ਕਰ ਲਿਆ ਕਈਆਂ ਨੇ ਕਈਆਂ ਨੇ ਬੜੇ ਦੇਵੀ ਦੇਵਤੇ ਘੜ ਲਏ ਪੂਜਾ ਦਾ ਬੜਾ ਵਿਸਥਾਰ ਕਰ ਲਿਆ ਵੀ ਇਹਦੀ ਵੀ ਪੂਜਾ ਕਰ ਲਓ ਇਹਦੀ ਵੀ ਕਰ ਲਓ ਇਹਦੀ ਵੀ ਕਰ ਲਓ ਬਹੁਤ ਦੇਵੀ ਦੇਵਤੇ ਕਈਆਂ ਨੇ ਬਣਾ ਲਏ ਹਾਂਜੀ ਕਿਨਹੀਂ ਨਿਵਲੋ ਪੋਯੰਗਮ ਸਦੇ ਮੋਹੇ ਦੀਨ ਹਰ ਹਰ ਆਰਾਧੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਮੇਰਿਆ ਰੱਬਾ ਕਈਆਂ ਨੇ ਜੋਗੀਆਂ ਵਾਲੇ ਨਿਊਲੀ ਕਰਮ ਕੀਤੇ ਜੋਗੀ ਕਈ ਤਰ੍ਹਾਂ ਦੇ ਕਰਮ ਕਰਦੇ ਆ ਤੇ ਕੁੰਡਲੀਨੀ ਜਾਗਰਣ ਵੀ ਕੀਤਾ ਕੁੰਡਲੀਨੀ ਸਾਡੀ ਧੁੰਨੀ ਦੇ ਥੱਲੇ ਉਹ ਕਹਿੰਦੇ ਇੱਕ ਨਾੜੀ ਹੁੰਦੀ ਹੈ ਇਦਾਂ ਦੀ ਜਿਹੜੇ ਉਹ ਜੋਗੀ ਕਰਦੇ ਆ ਨਾ ਉਹ ਸਾਹ ਉੱਪਰ ਥੱਲੇ ਕਰਕੇ ਉਹ ਉਹਨੂੰ ਜਗਾ ਲੈਂਦੇ ਆ ਕਈ ਜੋਗੀ ਇਦਾਂ ਦੇ ਕਰਮ ਕਰਦੇ ਆ ਸਿੱਖਾਂ ਦੇ ਵਿੱਚ ਵੀ ਅੱਜ ਕੱਲ੍ਹ ਇਹ ਕਈ ਹੈ ਸਿੱਖਾਂ ਦੇ ਵਿੱਚ ਵੀ ਕਰਾਉਂਦੇ ਤੇ ਜੋਗੀਆਂ ਵਾਲਾ ਕੰਮ ਨੇ ਉਹਨੂੰ ਕਹਿਣਗੇ ਜੀ ਬੰਦਾ ਨਾਮ ਜਪਦਾ ਹੈ ਆਖੋ ਸਤਨਾਮ ਮੇਰੀ ਬੇਨਤੀ ਨੂੰ ਸੁਣਿਓ ਉਦਾਂ ਚੌਂਕੜਾ ਮਾਰ ਕੇ ਤੁਸੀਂ ਪਰਮਾਤਮਾ ਨੂੰ ਹਾਜ਼ਰ ਸਮਝ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅੱਧਾ ਘੰਟਾ ਕਰ ਲਓ ਇਹ ਇਦਾਂ ਮੈਡੀਟੇਸ਼ਨ ਕਰਨਾ ਚੰਗਾ ਹੈ ਇਦਾਂ ਧਿਆਨ ਇਕਾਗਰਤਾ ਵੱਧ ਜਾਂਦੀ ਹੈ ਚੰਗੀ ਗੱਲ ਹੈ ਮਾਈਂਡ ਹੈ ਜਿਹੜਾ ਥੋੜਾ ਫਰੈਸ਼ ਹੋ ਜਾਂਦਾ ਹੈ ਰਿਲੈਕਸ ਹੋ ਜਾਂਦਾ ਹੈ ਥੋੜਾ ਸ਼ਾਂਤ ਹੋ ਜਾਂਦਾ ਹੈ ਪਰ ਕਈ ਬੰਦੇ ਇਦਾਂ ਦੇ ਤੁਸੀਂ ਵੇਖੇ ਹੋਣਗੇ ਇਦਾਂ ਇਦਾਂ ਨਾਮ ਜਪਦੇ ਐ ਕਿ ਉਹ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜਿਹੜਾ ਸਿਸਟਮ ਇਦਾਂ ਦਾ ਬਣ ਜਾਂਦਾ ਵੀ ਜੋਗੀਆਂ ਵਾਲੇ ਕਰਮ ਕਾਂਡ ਸਾਡੇ ਵੀ ਕਈ ਲੋਕ ਕਰਦੇ ਆ ਜੋਗੀਆਂ ਵਾਲਾ ਉਹ ਹੈ ਜੋਗ ਮਤ ਹੈ ਦੱਸੀ ਉਹਨੂੰ ਗੁਰਮਤ ਜਾਂਦੇ ਆ ਜੋਗ ਮਤ ਜੋਗੀਆਂ ਵਾਲੇ ਕਰਮ ਵੀ ਕਹਿੰਦੇ ਦੁਆਰਾ ਪੰਗਤੀ ਪੜੋ ਜਗ ਕਿਨਹੀਂ ਨਿਵਲ ਪੋਯੰਗਮ ਸਦੇ ਮੋਹੇ ਦੀਨ ਹਰ ਹਰ ਆਰਾਧੇ ਕਈਆਂ ਨੇ ਜੋਗੀਆਂ ਵਾਲੇ ਕੰਮ ਕੀਤੇ ਐ ਸੱਪ ਵਾਂਗੂ ਜਿਹੜੀ ਨਾੜੀ ਸੱਪ ਵਾਂਗੂ ਕੁੰਡਲੀ ਨਹੀਂ ਮਾਰ ਕੇ ਬੈਠੀ ਐ ਕੁੰਡਲ ਮਾਰ ਕੇ ਜਿਵੇਂ ਸੱਪ ਬਹਿੰਦਾ ਕਹਿੰਦੇ ਕਈਆਂ ਨੇ ਵੀ ਕੁਝ ਕਰਕੇ ਵੇਖ ਲਿਆ ਪਰ ਮੈਂ ਤੇ ਤੈਨੂੰ ਹੀ ਅਰਾਧਿਆ ਮੇਰਿਆ ਰੱਬਾ ਮੈਂ ਮਨ ਕਰਕੇ ਤੈਨੂੰ ਯਾਦ ਕਰਦਾ ਬਸ ਹੋਰ ਨਹੀਂ ਮੈਂ ਕੁਝ ਕਰਦਾ ਜੋਗੀਆਂ ਵਾਲੇ ਕੰਮ ਸਾਨੂੰ ਪਸੰਦ ਨਹੀਂ ਜੋਗੀਆਂ ਵਾਲੇ ਕਰਮ ਧਰਮ ਬਥੇਰੇ ਲੋਕ ਕਰਦੇ ਐ ਕਹਿੰਦੇ ਅਸੀਂ ਜੋਗੀਆਂ ਵਾਲੇ ਕੰਮ ਨਹੀਂ ਕਰਨੇ ਅੱਗੇ ਸੁਣਿਓ ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਵੇਸਾ ਮੇਰੇ ਰੱਬ ਜੀ ਮੈਨੂੰ ਤੇ ਤੇਰਾ ਭਰੋਸਾ ਹੈ ਮੈਂ ਹੋਰ ਕੋਈ ਵੇਸ ਨਹੀਂ ਜਾਣਦਾ ਮੈਂ ਨਹੀਂ ਜਾਣਦਾ ਵੇਸ ਕਰਨੇ ਲੋਕੀ ਤਰ੍ਹਾਂ ਤਰ੍ਹਾਂ ਦੇ ਭੇਖ ਬਣਾਉਂਦੇ ਆ ਮੈਂ ਭੇਖ ਬਣਾਉਣੇ ਨਹੀਂ ਜਾਣਦਾ ਮੇਰੇ ਰੱਬ ਜੀ ਮੇਰੇ ਮਾਲਕ ਜੀ ਮੈਨੂੰ ਤੇ ਸਿਰਫ ਤੇਰਾ ਭਰੋਸਾ ਹੈ ਪਰਮਾਤਮਾ ਹਰ ਜਗ੍ਹਾ ਹੈ ਹਰ ਥਾਂ ਤੇ ਹੈ ਬਸ ਮੈਨੂੰ ਤੇ ਤੇਰਾ ਭਰੋਸਾ ਹੈ ਬਥੇਰਾ ਕੁਝ ਲੋਕ ਕਰਦੇ ਆ ਦੁਨੀਆ ਕੋਈ ਰਾਮ ਰਾਮ ਕਰਤਾ ਸਭ ਜਗ ਫਿਰੇ ਬੜੇ ਤਰੀਕਿਆਂ ਨਾਲ ਲੋਕ ਜਪਦੇ ਆ ਪਰ ਮਨ ਕਰਕੇ ਜਪੋ ਸਵੇਰੇ ਨਾ ਏਦਾਂ ਚੌਂਕੜਾ ਮਾਰ ਕੇ ਮਾਲਾ ਲੈ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰ ਵੀ ਰੱਬ ਨੂੰ ਮੈਂ ਬਹੁਤ ਯਾਦ ਕਰਦਾ ਦੁੱਧ ਪਾਉਣ ਵੇਲੇ ਵੀ ਤੇ ਯਾਦ ਕਰ ਉਦੋਂ ਤੇ ਪਾਣੀ ਪਾਈ ਜਾਂਦਾ ਵਿੱਚ ਉਦੋਂ ਤੇ ਰੱਬ ਯਾਦ ਹੀ ਜਦੋਂ ਦੁਕਾਨ ਤੇ ਬੈਠਾ ਹੁੰਦਾ ਉਦੋਂ ਤੇ ਯਾਦ ਕਰ ਵੀ ਰੱਬੇ ਦੇ ਵਿੱਚ ਹੈ ਜਿਹਨੂੰ ਤੂੰ ਮਿਲਾਵਟ ਵਾਲਾ ਸਮਾਨ ਦੇਣ ਲੱਗਿਆ ਇਹਦੇ 'ਚ ਰੱਬ ਨਹੀਂ ਸੀ ਜਿਹਦੀ ਵੱਟ ਵੱਟਦਾ ਉਹਦੇ 'ਚ ਰੱਬ ਨਹੀਂ ਸੀ ਜਿਹਦੇ ਨਾਲ ਧੋਖਾ ਕਰਦਾ ਇਹਦੇ 'ਚ ਰੱਬ ਨਹੀਂ ਸੀ ਉਦੋਂ ਰੱਬ ਕਿਉਂ ਭੁੱਲਦਾ ਹੈ ਰੱਬ ਨੂੰ ਮਨ ਕਰਕੇ ਹਰ ਵੇਲੇ ਹਰ ਥਾਂ ਯਾਦ ਰੱਖਣਾ ਸੀ ਤਾਂ ਤੇ ਤੇਰੀ ਮਾਲਾ ਫੇਰੀ ਸਫਲ ਹੋ ਜਾਂਦੀ ਲੱਗਦਾ ਵੀ ਬੰਦਾ ਨਾਮ ਜਪਦਾ ਪ੍ਰੈਕਟੀਕਲ ਤੇ ਦਿਸਦਾ ਹੀ ਨਹੀਂ ਸਾਡਾ ਵਿਹਾਰਕ ਪੱਖ ਵਿੱਚ ਤੇ ਰੱਬ ਦਿਸਦਾ ਹੀ ਨਹੀਂ ਕਿਤੇ ਸੱਚ ਹੁਣ ਸਵੇਰੇ ਬੰਦਾ ਕੀ ਕਹਿੰਦਾ ਸੱਚ ਸੱਚ ਸੱਚੇ ਦਾ ਨਾਮ ਜਪਦਾ ਬਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਾ ਤੇ ਅਗਲਾ ਕਹਿੰਦਾ ਤੈਨੇ ਤੇ ਵਾਹਿਗੁਰੂ ਦਿਸਦਾ ਹੀ ਨਹੀਂ ਤੇਰੀ ਜ਼ਿੰਦਗੀ 'ਚ ਝੂਠ ਬੋਲਦਾ ਮਾੜੇ ਕੰਮ ਕਰਦਾ ਸਭ ਕੁਝ ਕਰਦਾ ਫਿਰ ਇਦਾਂ ਕਿਵੇਂ ਮੰਨ ਲਈਏ ਦੱਸੋ ਪਿਆਰਿਓ ਇਦਾਂ ਵੇਖੋ ਇਦਾਂ ਬੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹਨੂੰ ਸਮਝਦੇ ਆ ਨਾਮ ਜਪਦਾ ਆਪਾਂ ਤੇ ਇਹਨੂੰ ਸਮਝਦੇ ਆ ਵੀ ਅਗਲਾ ਆਹ ਵੇਖੋ ਜੀ ਸਵੇਰੇ 2 ਵਜੇ ਪਹੁੰਚ ਜਾਂਦਾ ਗੁਰਦੁਆਰੇ 6 ਵਜੇ ਤੱਕ ਬਸ ਉੱਥੇ ਹੀ ਬਹਿ ਕੇ ਸੇਵਾ ਕਰਦਾ ਸਿਮਰਨ ਕਰਦਾ ਬਹੁਤ ਰੰਗੀ ਰੂਹ ਹੈ ਇੱਥੋਂ ਪਤਾ ਲੱਗਦਾ ਉਦੋਂ ਪਤਾ ਲੱਗੂ ਜਦੋਂ ਦੁੱਧ ਪਾਉਣਾ ਹੋਇਆ ਉਦੋਂ ਪਤਾ ਲੱਗੂ ਜਦੋਂ ਦੁਕਾਨ ਤੇ ਗਿਆ ਉਦੋਂ ਪਤਾ ਲੱਗੂ ਜਦੋਂ ਤਾਜ ਮੰਗੇਗਾ ਵੇਖਿਓ ਫਿਰ ਜਦੋਂ ਪੁੱਤ ਵਿਆਹਣ ਦੀ ਵਾਰੀ ਆਈ ਉਦੋਂ ਵੇਖਿਓ ਪਰਾਏ ਹੱਕ ਤੇ ਕਿਵੇਂ ਨਜ਼ਰ ਜਾਂਦੀ ਹੈ ਉਦੋਂ ਪਤਾ ਲੱਗਣਾ ਵੀ ਸੱਚੇ ਦੀ ਜ਼ਿੰਦਗੀ ਵਿੱਚ ਵੀ ਆਇਆ ਕਿ ਇਕੱਲਾ ਬੋਲਿਆ ਹੀ ਹੈ ਵਾਹਿਗੁਰੂ ਪਤਾ ਤੇ ਵਿਹਾਰ ਤੋਂ ਲੱਗਦਾ ਹੈ ਜੇ ਵਿਹਾਰਕ ਪੱਖ ਸਾਡਾ ਕਮਜ਼ੋਰ ਹੈ ਤੇ ਫਿਰ ਕਾਹਦਾ ਨਾਮ ਜਪਦੇ ਆ ਅਸੀਂ ਸਾਡੇ ਤੁਹਾਡੇ ਚ ਤੇ ਹੁਣ ਵੇਖਿਓ ਆਦਤ ਹੈ ਸਾਡਾ ਸੁਭਾਅ ਹੈ ਅਸੀਂ ਜਦੋਂ ਨਾ ਹੁਣ ਮੇਰੇ ਵਰਗਾ ਬੰਦਾ ਹੁਣ ਮੈਂ ਸਟੇਜ ਤੇ ਬੈਠਾ ਵੇਖੋ ਜੇ ਮੈਂ ਐ ਅੱਖਾਂ ਕਰਨਾ ਬੰਦ ਨਾ ਤੇ ਮੇਰਾ ਹੱਥ ਹਿੱਲੇ ਨਾ ਮੇਰੀ ਲੱਤ ਹਿੱਲੇ ਤੇ ਨਾ ਮੇਰੀਆਂ ਅੱਖਾਂ ਹਿੱਲਣ ਬਸ ਐ ਅੱਖਾਂ ਕਰਨਾ ਬੰਦ ਬੈਠਾ ਹੀ ਰਵਾਂ 2-2.5-3 ਘੰਟੇ ਬਸ ਐ ਬੈਠਾ ਤੇ ਗੱਲਾਂ ਪਤਾ ਵਿੱਚ ਕਈ ਕੀ ਕਰਨਗੇ ਭੈਣਾਂ ਵੀ ਹਾਏ ਭਾਈ ਬਾਬਾ ਜੀ ਦੀ ਤੇ ਬਾਲੀ ਸਮਾਧੀ ਲੱਗੀ ਇਦਾਂ ਹੀ ਕਹਿਣਗੇ ਤੁਹਾਡੇ 'ਚ ਵੀ ਕਈ ਕਹਿਣਗੇ ਵੀ ਭਾਈ ਅੱਖ ਨਹੀਂ ਪੱਟੀ 2 ਘੰਟੇ ਨਾ ਲੱਤ ਹਿੱਲੀਏ ਹੁਣ ਮੇਰੇ ਵਰਗੇ ਨੂੰ ਅਭਿਆਸ ਬਣ ਗਿਆ ਬਹਿ ਕੇ ਹੁਣ ਜਿਹੜਾ ਟਰੈਕਟਰ ਚਲਾ ਕੇ ਆਇਆ ਟਰੈਕਟਰ ਦੀ ਸੀਟ ਤੇ ਬਹਿ ਕੇ ਆਇਆ ਜਿਹੜਾ ਬੰਦਾ ਹੁਣ ਕੱਲ ਸਾਰਾ ਦਿਨ ਖੇਤ 'ਚ ਹਲ ਵਾਉਂਦਾ ਰਿਹਾ ਕੰਮ ਕਰਦਾ ਰਿਹਾ ਉਹ ਸਾਰਾ ਦਿਨ ਪੱਠੇ ਲੈ ਕੇ ਆਉਣੇ ਮੱਝਾਂ ਨੂੰ ਕੱਖ ਪਾਉਣੇ ਉਹ ਚੌਂਕੜਾ ਵੈਸੇ ਹੀ ਨਹੀਂ ਵੱਜਦਾ ਉਹਦੇ ਤੋਂ ਤੇ ਉਹ ਹੁਣ ਕਿੱਥੇ ਮੇਰੇ ਵਰਗਾ ਬੰਦਾ ਜਿਹਨੂੰ 20 ਸਾਲ ਚੌਂਕੜਾ ਮਾਰਦੇ ਨੂੰ ਹੋ ਗਏ ਕੰਮ ਹੀ ਇਹ ਕੀਤਾ ਚੌਂਕੜਾ ਮਾਰਨ ਵਾਲਾ ਹੀ ਕੰਮ ਹੀ ਇਹ ਕੀਤਾ ਜਦੋਂ ਹੁਣ ਮੈਨੂੰ ਟਰੈਕਟਰ ਦੀ ਸੀਟ ਤੇ ਬਾ ਕੇ ਵੇਖੋ ਫਿਰ ਵੀ 10 ਕਿਲੋਮੀਟਰ ਜਾਣਾ ਜਦੋਂ ਚੱਕ ਚੱਕ ਕੇ ਮਾਰਦਾ ਫਿਰ ਬਣੂ ਕੀ ਤੁਸੀਂ ਮੇਰੇ ਵਾਲਾ ਨਹੀਂ ਕਰ ਸਕਦੇ ਮੈਂ ਤੁਹਾਡੇ ਵਾਲਾ ਨਹੀਂ ਕਰ ਸਕਦਾ ਇਦਾਂ ਹੀ ਹੋਊ ਫਿਰ ਇਹ ਕੀ ਔਖਾ ਮੇਰੇ ਲਈ ਟਰੈਕਟਰ ਚਲਾਉਣਾ ਔਖਾ ਤੁਹਾਡੇ ਲਈ ਮੇਰੀ ਜਗ੍ਹਾ ਬਹਿਣਾ ਔਖਾ ਅਭਿਆਸ ਬਣ ਜਾਂਦਾ ਹੁਣ ਤੁਹਾਡੇ ਚੋਂ ਕੋਈ ਬੰਦੇ ਨੂੰ ਮੇਰੇ ਨਾਲ ਛੱਡ ਦਿਓ 2-4 ਸਾਲਾਂ 'ਚ ਉਹ ਵੀ ਬਹਿਣ ਲੱਗ ਜੂਗਾ ਇਹ ਤੇ ਸੁਭਾਅ ਬਣ ਜਾਂਦਾ ਭਾਵੇਂ 5 ਘੰਟੇ ਭਾਈ ਰੱਖੋ 7-8 ਘੰਟੇ ਵੀ ਐ ਲੈ ਹੁਣ ਜਿਵੇਂ ਆ ਮੈਂ ਬੈਠਾ 7-8 ਘੰਟੇ ਬੈਠ ਸਕਦੇ ਆ ਕਿਉਂਕਿ ਅਭਿਆਸ ਹੋ ਗਿਆ ਹੁਣ ਜਿਹੜਾ ਸਾਰਾ ਦਿਨ ਖੇਤਾਂ 'ਚ ਕੰਮ ਕਰਦਾ ਜਿਹਨੇ ਚੌਂਕੜਾ ਲਾ ਕੇ ਬਹਿਣਾ ਹੀ ਨਹੀਂ ਕਦੇ ਉਹ ਕਿਵੇਂ ਬੈਠ ਸਕਦਾ ਹੁਣ ਮਨ 'ਚ ਕੀ ਆਉਣਾ ਬੀਬੀਆਂ ਭੈਣਾਂ ਤੁਹਾਨੂੰ ਵੀ ਹਾਏ ਭਾਈ ਇਹ ਤੇ ਬਾੜਾ ਨਾਮ ਜਪਦੇ ਹੁਣ ਤੈਨੂੰ ਕਿੱਥੋਂ ਪਤਾ ਲੱਗ ਗਿਆ ਮੈਂ ਨਾਮ ਜਪਦਾ ਬਸ ਤੁਸੀਂ ਮੇਰਾ ਤਨ ਵੇਖ ਲਿਆ ਇਹ ਸਰੀਰ ਵੇਖ ਲਿਆ ਵੀ ਆਹ ਅੱਖਾਂ ਬੰਦ ਕਰਕੇ ਬੈਠਾ ਤਾਂ ਮਤਲਬ ਬਹੁਤ ਲੈ ਹੁਣ ਤੈਨੂੰ ਕੀ ਪਤਾ ਵੀ ਮੇਰੇ ਮਨ 'ਚ ਐਂ ਚੱਲਦਾ ਹੋਵੇ ਵੀ ਸਾਰੇ ਵੇਖਣਗੇ ਫਿਰ ਮੇਰੀਆਂ ਗੱਲਾਂ ਕਰਨਗੇ ਮੇਰਾ ਧਿਆਨ ਤੇ ਤੇਰੇ 'ਚ ਹੈ ਮੈਂ ਨਾਮ ਕਿਹੜਾ ਜਪਿਆ ਮੈਂ ਤੇ ਤੁਹਾਨੂੰ ਦੇਖਦਾ ਇਹਦਾ ਕੀ ਪਤਾ ਗੱਲ ਮਨ ਦੀ ਹੈ ਕਿ ਤਨ ਦੀ ਹੈ ਦੱਸੋ ਸਿੱਖੀ ਮਨ ਦਾ ਵਿਸ਼ਾ ਕਿ ਤਨ ਦਾ ਸਿੱਖ ਮਨ ਹੈ ਕਿ ਤਨ ਮਨ ਜੁੜਨਾ ਤਨ ਨੇ ਹੈ ਕਿ ਮਨ ਨੇ ਬਦਲਣਾ ਤਨ ਨੇ ਹੈ ਕਿ ਮਨ ਨੇ ਬਦਲਣਾ ਤੇ ਮਨ ਨੇ ਸਾਡੇ ਤੇ ਸਰੀਰ ਨੂੰ ਨਵਾ ਕੇ ਕਹਿੰਦੇ ਪਵਿੱਤਰ ਹੋ ਗਿਆ ਇੱਥੇ ਤੇ ਗੱਲ ਛੱਡੋ ਲੋਕੀ ਘਰਾਂ ਦੇ ਵਿੱਚ ਪਾਠ ਕਰਾਉਂਦੇ ਆ ਨਾ ਜਦੋਂ ਹੁਣ ਅੱਜ ਕੱਲ੍ਹ ਜਦੋਂ ਵਿਆਹਾਂ ਦਾ ਸੀਜ਼ਨ ਨਹੀਂ ਚੱਲਦਾ ਅੱਜ ਕੱਲ੍ਹ ਤੇ ਵਿਆਹਾਂ ਦੇ ਵਿੱਚ ਕਹਿਣਗੇ ਪਾਠ ਕਰਾਉਣਾ ਐ ਕਰੋ ਭਾਈ ਗੁਰਦੁਆਰੇ ਹੀ ਕਰਾ ਲਓ ਕਿਉਂ ਕਹਿੰਦੇ ਘਰੇ ਰਿਸ਼ਤੇਦਾਰ ਆਉਣਗੇ ਖਾਣ ਪੀਣ ਵਾਲੇ ਆ ਜਾਂਦੇ ਨੇ ਪਰ ਘਰੇ ਗੁਰਦੁਆਰੇ ਹੀ ਕਰਾ ਲਓ ਉੱਥੇ ਹੀ ਠੀਕ ਹੈ ਰਿਸ਼ਤੇਦਾਰਾਂ ਲਈ ਸਾਡੇ ਘਰ 'ਚ ਜਗ੍ਹਾ ਹੈ ਗੁਰੂ ਲਈ ਇਹ ਨਹੀਂ ਕਹਿੰਦੇ ਵੀ ਰਿਸ਼ਤੇਦਾਰਾਂ ਨੂੰ ਬਾਹਰ ਮਾਰੋ ਵੀ ਤੁਸੀਂ ਬਾਹਰ ਜਾਓ ਜਿਹੜੇ ਪੀਣ ਵਾਲੇ ਕਹਿੰਦੇ ਸ਼ਰਾਬੀ ਆ ਜਾਣਗੇ ਫਿਰ ਹੁਣ ਕਰੀਏ ਕੀ ਸ਼ਰਾਬੀਆਂ ਨੂੰ ਉਹਨਾਂ ਨੂੰ ਕਹਿਣਗੇ ਇਹ ਜ਼ਰੂਰੀ ਨਹੀਂ ਆਪਾਂ ਪਾਠ ਉੱਥੇ ਕਰਾਵਾਂਗੇ ਚਲੋ ਵੇਖੋ ਤੇ ਕਈਆਂ ਨੇ ਪਾਠ ਘਰੇ ਕਰਾਉਣਾ ਵੀ ਹੈ ਉਹਨਾਂ ਨੂੰ ਕਹਿੰਦੇ ਵੀ ਪਾਠ ਸੁਣ ਲਿਆ ਕਰੋ ਬਹਿ ਕੇ ਬਾਣੀ ਸੁਣ ਲਿਆ ਕਰੋ ਭਲਾ ਤੇ ਸਾਡਾ ਉਦੋਂ ਹੀ ਹੋਣਾ ਨਾ ਜਦੋਂ ਗੁਰਬਾਣੀ ਨੂੰ ਸੁਣਾਂਗੇ ਸਮਝਾਂਗੇ ਜਿਵੇਂ ਹੁਣ ਤੁਸੀਂ ਸਮਝਦੇ ਹੋ ਸਮਝ ਕੇ ਗੱਲ ਦਿਮਾਗ 'ਚ ਪੈਣੀ ਹੈ ਘੰਟਾ ਆਪਾਂ ਸੁਣਾਂਗੇ ਕਿੰਨੀਆਂ ਗੱਲਾਂ ਸਮਝ 'ਚ ਆ ਜਾਂਦੀਆਂ ਕੱਲੀ ਕੱਲੀ ਗੱਲ ਨੂੰ ਸਮਝਦੇ ਹਾਂ ਆਪਾਂ ਵੀ ਭਾਈ ਭਾਈ ਸੁਣੋ ਸਮਝੋ ਨਾ ਕੋਈ ਪਾਠ ਤੇ ਕੋਲ ਬੈਠਾ ਨਾ ਕਿਸੇ ਨੇ ਸੁਣਿਆ ਹੁਣ ਹਲਵਾਈਆਂ ਨੂੰ ਸਾਂਭੀਏ ਰਿਸ਼ਤੇਦਾਰਾਂ ਨੂੰ ਸਾਂਭੀਏ ਕੋਲ ਕੋਈ ਬੈਠਾ ਹੀ ਨਹੀਂ ਪਾਠ ਹੋ ਗਿਆ ਪਾਠੀ ਘਰੇ ਚਲੇ ਗਏ ਫਿਰ ਜੇ ਕਿਸੇ ਨੂੰ ਪੁੱਛਦੇ ਆ ਵੀ ਤੂੰ ਪਾਠ ਕਰਾਇਆ ਹੀ ਕਿਉਂ ਸੀ ਜਦੋਂ ਨਾ ਤੂੰ ਸੁਣਿਆ ਨਾ ਸਮਝਿਆ ਕੋਲ ਤੇ ਬੈਠਾ ਹੀ ਨਹੀਂ ਚਲੋ ਭਾਈ ਮੈਨੂੰ ਸਾਡੇ ਵਰਗਿਆਂ ਨੂੰ ਐਂ ਜਵਾਬ ਦੇਣਗੇ ਚਲੋ ਭਾਈ ਕੋਈ ਨਹੀਂ ਘਰ ਤੇ ਪਵਿੱਤਰ ਹੋ ਹੀ ਗਿਆ ਐਂ ਕਹਿਣਗੇ ਵੀ ਘਰ ਪਵਿੱਤਰ ਹੋ ਗਿਆ ਹੋਰ ਕੀ ਹੁਣ ਜਦੋਂ ਉਹਨੂੰ ਪੁੱਛਦੇ ਆ ਵੀ ਪਵਿੱਤਰ ਘਰ ਹੁੰਦਾ ਕਹਿੰਦੇ ਹਾਂ ਹੁਣ ਕਿਹੜੀ ਚੀਜ਼ ਪਵਿੱਤਰ ਕੀਤੀ ਹੈ ਬੈੱਡ ਪਵਿੱਤਰ ਕੀਤਾ ਸੋਫੇ ਪਵਿੱਤਰ ਕੀਤੇ ਨੇ ਪਲਸਤਰ ਪਵਿੱਤਰ ਹੋਇਆ ਇੱਟਾਂ ਪਵਿੱਤਰ ਹੋਈਆਂ ਫਰਸ਼ ਪਵਿੱਤਰ ਹੋਇਆ ਗੁਰੂ ਸਾਹਿਬ ਚਲੇ ਗਏ ਸ਼ਾਮ ਨੂੰ ਉਸੇ ਬੈੱਡ ਦੇ ਉੱਤੇ ਬੋਤਲ ਖੁੱਲੀ ਹੋਈ ਹੈ ਡੀਜੇ ਚੱਲ ਰਿਹਾ ਉਹੀ ਬੈੱਡ ਹੈ ਉਹੀ ਸੋਫੇ ਹੈ ਜਿੰਨਾ ਚਿਰ ਅਸੀਂ ਮਾੜੇ ਹਾਂ ਇੱਦਾਂ ਕਹਿ ਲਓ ਜਿੰਨਾ ਚਿਰ ਅਸੀਂ ਮੈਲੇ ਹਾਂ ਜਿੰਨਾ ਚਿਰ ਅਸੀਂ ਗੰਦੇ ਹਾਂ ਉਹਨਾਂ ਚਿਰ ਤੇਰੇ ਘਰ ਦਾ ਗੰਦ ਸਾਫ਼ ਹੋ ਹੀ ਨਹੀਂ ਸਕਦਾ ਅਸੀਂ ਮੈਲੇ ਹਾਂ ਤੁਸੀਂ ਕਹਿੰਦੇ ਹੋ ਘਰ ਪਵਿੱਤਰ ਕਰਤਾ ਅਗਲਾ ਸ਼ਾਮ ਨੂੰ ਗਿਆ ਫਿਰ ਲਿਆ ਕੇ ਵਿਚਾਲੇ ਬੋਤਲ ਰੱਖ ਕੇ ਬਹਿ ਗਿਆ ਫਿਰ ਪਵਿੱਤਰ ਕਿਵੇਂ ਹੋ ਗਿਆ ਪਵਿੱਤਰ ਤੇ ਮਨ ਨੇ ਹੋਣਾ ਹੈ ਜੇ ਸਾਡਾ ਮਨ ਪਵਿੱਤਰ ਹੋ ਗਿਆ ਫਿਰ ਸਾਡਾ ਤਨ ਵੀ ਪਵਿੱਤਰ ਹੋ ਗਿਆ ਜੇ ਸਾਡਾ ਮਨ ਪਵਿੱਤਰ ਹੈ ਫਿਰ ਸਾਡਾ ਘਰ ਪਵਿੱਤਰ ਹੈ ਜੇ ਸਾਡਾ ਮਨ ਪਵਿੱਤਰ ਹੈ ਤਾਂ ਦੇਸ਼ ਵੀ ਪਵਿੱਤਰ ਹੋ ਸਕਦਾ ਹੈ ਜਿੰਨਾ ਚਿਰ ਮੈਲ ਸਾਡੇ ਮਨ ਨੂੰ ਲੱਗੀ ਹੈ ਗੁਰਬਾਣੀ ਦੇ ਗਿਆਨ ਨਾਲ ਮਨ ਦੀ ਮੈਲ ਲੈਣੀ ਹੈ ਘਰ ਪਵਿੱਤਰ ਨਹੀਂ ਮਨ ਪਵਿੱਤਰ ਕਰੀਏ ਜੇ ਸਰੀਰ ਤੇ ਮੈਲ ਲੱਗੂਗੀ ਸਰੀਰ ਤੇ ਮੈਲ ਲਾਉਣ ਲਈ ਪਾਣੀ ਚਾਹੀਦਾ ਹੈ ਕੱਪੜੇ ਤੇ ਮੈਲ ਲੱਗੂਗੀ ਕੱਪੜੇ ਨੂੰ ਧੋਣ ਵਾਸਤੇ ਸਾਬਣ ਚਾਹੀਦਾ ਹੈ ਭਰੀਏ ਹੱਥ ਪੈਰ ਤਨ ਇਕਾ ਦੇ ਨਾਲ ਧੋਈਏ ਬੋਲੋ ਅੱਗੇ ਪਾਣੀ ਧੋਤਾ ਤੇ ਜੇ ਕੱਪੜਾ ਮੈਲਾ ਹੋ ਜੇ ਮੂਤ ਪਲੀਤੀ ਕੱਪੜਾ ਹੋਏ ਉਹਨੂੰ ਕਾਹਦੇ ਨਾਲ ਧੋਈਏ ਦੇ ਸਾਬੂਨ ਲਈਏ ਉਹ ਧੋਏ ਅੱਛਾ ਜੇ ਮੱਤ ਮੈਲੀ ਹੋ ਜੇ ਫਿਰ ਇਹ ਭਰੀਏ ਮੱਤ ਉਹ ਕਾਹਦੇ ਨਾਲ ਉਹ ਧੋਪੈ ਨਾਵੇਂ ਕਹਿ ਰੰਗ ਨਾਵੇਂ ਮਤਲਬ ਸੱਚ ਸੱਚਾ ਗਿਆਨ ਲੈ ਕੇ ਮਨ ਦੀ ਮੈਲ ਲਾ ਮਨ ਧੋਤਾ ਜਾ ਸਕਦਾ ਹੈ ਮਨ ਦੀ ਮੈਲ ਲੈ ਸਕਦੀ ਹੈ ਗੁਰਬਾਣੀ ਦੇ ਗਿਆਨ ਨਾਲ ਸੱਚ ਦੀ ਵਿਚਾਰ ਸੁਣ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਈਏ ਇਹਦੇ ਨਾਲ ਮਨ ਦੀ ਮੈਲ ਲੈਂਦੀ ਹੈ ਪਰ ਅਸੀਂ ਤੇ ਪਵਿੱਤਰ ਕਰਦੇ ਫਿਰਦੇ ਹਾਂ ਚਲੋ ਕੋਈ ਨਹੀਂ ਭਾਈ ਪਵਿੱਤਰ ਹੀ ਹੋ ਜੂ ਕੀ ਪਤਾ ਹੈ ਹੁਣ ਐ ਅੱਖਾਂ ਬੰਦ ਕਰਕੇ ਬਹਿ ਗਏ ਤੇ ਅਗਲਾ ਕਹਿੰਦਾ ਜੀ ਬੜਾ ਬੜੀ ਸਵਾਦੀ ਲੱਗੀ ਹੈ ਬੜਾ ਨਾਮ ਜਪਦੇ ਆ ਕੀ ਪਤਾ ਹੈ ਲੋੜ ਤੇ ਮੇਰੇ ਉਹ ਵੀਰੋ ਭਾਈਓ ਸਾਨੂੰ ਸਾਡਾ ਮਨ ਬਦਲਣ ਦੀ ਹੈ ਮਨ ਦੀ ਮੈਲ ਲੈਣ ਦੀ ਆ ਸਾਨੂੰ ਲਾਣੀ ਪੈਣੀ ਹੈ ਉਹ ਆ ਸੱਚ ਲੈ ਜਿਵੇਂ ਸਾਬਣ ਲੈ ਕੱਪੜੇ ਧੋ ਪਾਣੀ ਲੈ ਤਾਂ ਸਰੀਰ ਧੋ ਸੱਚ ਨੂੰ ਲੈ ਆਪਣੀ ਜ਼ਿੰਦਗੀ 'ਚ ਆਪਣੇ ਮਨ ਵਿੱਚ ਲੈ ਕੇ ਜਾ ਸੱਚ ਨੂੰ ਬਸ ਫਿਰ ਮੈਲ ਕੱਢ ਦੂ ਲੈਣਾ ਤੇ ਪੈਣਾ ਸੱਚ ਵੀ ਆ ਸੱਚ ਆ ਗਿਆ ਯਾਰ ਸਮਝ ਆ ਗਈ ਅੱਜ ਤੋਂ ਬਾਅਦ ਆ ਗੱਲ ਮੈਂ ਮੰਨ ਲਈ ਬਸ ਲੈ ਲਈ ਮੰਨਣੀ ਔਖੀ ਹੈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਥੇਰੇ ਬੰਦੇ ਚੁੱਕ ਲੈਂਦੇ ਆ ਸਿਰ ਦੇ ਉੱਤੇ ਕਈ ਵਾਰੀ ਜ਼ਿੰਦਗੀ 'ਚ ਚੁੱਕਿਆ ਸਰੂਪ ਬਹੁਤ ਵਾਰ ਚੁੱਕਿਆ ਸੀਸ ਤੇ ਤੁਹਾਡੇ 'ਚ ਅੱਧੇ ਬੰਦੇ ਹੋਣਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ ਤੇ ਚੁੱਕਿਆ ਹੋਇਆ ਪਰ ਜੇ ਇੱਕ ਪੰਗਤੀ ਵੀ ਮੰਨਣੀ ਪੈ ਜੇ ਉਦੋਂ ਲੱਤਾਂ ਕੰਬਣ ਲੱਗ ਜਾਂਦੀਆਂ ਇੱਕ ਬਚਨ ਵੀ ਜਿਹੜਾ ਹੈ ਸਰੂਪ ਸਿਰ ਤੇ ਸਾਰਾ ਚੁੱਕ ਲੈਂਦਾ ਹੈ ਪਰ ਬਚਨ ਜਿਹੜਾ ਗੁਰੂ ਸਾਹਿਬ ਨੇ ਕਿਹਾ ਹੈ ਗੁਰੂ ਤੇ ਅਸਲ ਵਿੱਚ ਬਚਨ ਹੈ ਸਤਿਗੁਰ ਬਚਨ ਬਚਨ ਹੈ ਸਤਿਗੁਰ ਬਾਣੀ ਗੁਰੂ ਗੁਰੂ ਹੈ ਜਿਹੜਾ ਬਾਣੀ ਨੂੰ ਸਿਰ ਤੇ ਨਹੀਂ ਚੁੱਕ ਸਕਦਾ ਸਿਰ ਤੇ ਨਹੀਂ ਧਰ ਸਕਦਾ ਸਰੂਪ ਤੇ ਧਰ ਲਿਆ ਪਰ ਇੱਕ ਵੀ ਬਚਨ ਸਿਰ ਤੇ ਚੁੱਕਿਆ ਨਹੀਂ ਜਾਂਦਾ ਉਦੋਂ ਲੱਤਾਂ ਕੰਬਣ ਲੱਗ ਜਾਂਦੀਆਂ ਉਹ ਔਖਾ ਹੈ ਉਹ ਸਾਨੂੰ ਕਰਨਾ ਪੈਣਾ ਭਾਈ ਮਨ ਵਿੱਚ ਹੈ ਸਤਿਗੁਰੂ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਕਾਰਜ ਹੋਣੇ ਹੀ ਰਾਸ ਤਾਂ ਨੇ ਆਪਣਾ ਮਨ ਭੇਟ ਕਰ ਮਨ ਬਦਲੇ ਤਾਂ ਗੱਲ ਬਣਦੀ ਹੈ ਸੋ ਇਸ ਕਰਕੇ ਭੇਖ ਬਥੇਰੀ ਦੁਨੀਆ ਕਰ ਲੈਂਦੀ ਹੈ ਭੇਖ ਨਹੀਂ ਅਸਲ ਵਿੱਚ ਗੁਰਬਾਣੀ ਦਾ ਗਿਆਨ ਸਾਡੀ ਜ਼ਿੰਦਗੀ ਵਿੱਚ ਆਵੇ ਹੁਣ ਸੁਣੋ ਕਹਿੰਦੇ ਸੱਚੇ ਪਾਤਸ਼ਾਹ ਮੈਂ ਭੇਖ ਨਹੀਂ ਕਰਦਾ ਮੈਂ ਹੋਰ ਕੋਈ ਵੇਸ ਨਹੀਂ ਜਾਣਦਾ ਲੋਕ ਬਹੁਤ ਕੁਝ ਕਰਦੇ ਐ

174 ਪ੍ਰਾਨੀ ਤਕਰੀਬਨ ਪੌਣੇ 200 ਜੋ ਪ੍ਰਾਨੀ ਸਿੰਘ ਸਜੇ ਗੁਰੂ ਵਾਲੇ ਬਣੇ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸਤਿਗੁਰ ਦੇ ਦਰ ਘਰ ਨਾਲ ਜੁੜੇ ਅਰਦਾਸ ਕਰਨੀ ਗਰੀਬ ਨਿਵਾਜ ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ ਬਣਾ ਲੈ ਆਪਣੇ ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ ਬੋਲੋ ਇੱਕ ਵਾਰ ਜੀ ਹੁਣ ਤਾਂ ਬਣਾ ਲੈ ਆਪਣੇ ਦਾਦਾ ਜੀ ਹੁਣ ਤਾਂ ਬਣਾ ਲੈ ਆਪਣੇ ਦਾਦਾ ਜੀ ਹੁਣ ਤਾਂ ਬਣਾ ਲੈ ਆਪਣੇ ਦਾਦਾ ਜੀ ਹੁਣ ਤਾਂ ਬਣਾ ਲੈ ਆਪਣੇ ਦਾਦਾ ਜੀ ਦਾਦਾ ਜੀ ਹੁਣ ਤਾਂ ਬਣਾ ਲੈ ਆਪਣੇ ਦਾਦਾ ਜੀ ਹੁਣ ਤਾਂ ਬਣਾ ਲੈ ਆਪਣੇ ਸਮਾਗਮ ਦਾ ਚਾਅ ਅੰਮ੍ਰਿਤ ਸੰਚਾਰ ਦੀ ਖੁਸ਼ੀ ਏ ਸੰਗਿਓ ਨਾ ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਰੱਖਿਓ ਪਿਆਰਿਓ ਇਹਦੇ ਨਾਲ ਇੱਕ ਸਪਿਰਿਟ ਜਿਹਾ ਬਣ ਜਾਂਦਾ ਬੋਲੇ ਸੋ ਨਿਹਾਲ ਸਾਖੀਆਂ ਸਾਧ ਰਾਜ ਕਰੇਗਾ ਦੇਵ ਦੇ ਬੰਦੇ ਹੈ ਬਖਸ਼ ਕੀ ਜੀਤ ਖੂਨ ਤੇ ਨਿਸ਼ਾਨ ਰਹਿ ਪੰਥ ਮਹਾਰਾਜ ਤੇ ਸੱਜ ਦੇ ਦੀਵਾਨ ਰਹਿਣ ਪੰਥ ਮਹਾਰਾਜ ਤੇ ਬੋਲੇ ਸੋ ਨਿਹਾਲ ਸਾਖੀਆਂ ਸਾਧ ਬੋਲੇ ਸੋ ਨਿਹਾਲ ਸਾਖੀਆਂ ਸਾਧ ਬੋਲੇ ਸੋ ਨਿਹਾਲ ਅਸਲ ਵਿੱਚ ਚੇਤਾ ਰੱਖਿਓ ਭਾਈ ਅੱਜ ਤਨ ਕਰਕੇ ਬਾਣਾ ਮਿਲ ਗਿਆ ਕਕਾਰ ਪਾ ਲਏ ਗੁਰੂ ਕੇ ਦਿਸਣ ਲੱਗ ਪਏ ਮਨ ਕਰਕੇ ਗੁਰਬਾਣੀ ਪੜ੍ਹਨੀ ਸੁਣਨੀ ਸਮਝਣੀ ਤੇ ਮੰਨਣੀ ਹੈ ਮਨ ਕਰਕੇ ਗੁਰੂ ਸਾਹਿਬ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਹੈ ਮਨ ਨੇ ਸਿੱਖ ਬਣਨਾ ਹੈ ਮਨ ਨੇ ਬਦਲਣਾ ਹੈ ਮਨ ਨੇ ਸੁਧਰਨਾ ਹੈ ਤਾਂ ਮਨ ਨੇ ਸ਼ਾਂਤ ਹੋਣਾ ਹੈ ਭਾਈ ਮਨ ਤਾਂ ਸ਼ਾਂਤ ਹੋਏਗਾ ਅੱਜ ਤੋਂ ਬਾਅਦ ਸਹਿਜ ਪਾਠ ਕਰਨੇ ਸ਼ੁਰੂ ਕਰੋ ਅਰਥਾਂ ਸਮੇਤ ਗੁਰਬਾਣੀ ਪੜ੍ਹੋ ਅਗਲਾ ਜਿਹੜਾ ਐਤਵਾਰ ਆਏਗਾ ਹੁਣ ਅੱਜ ਕੀ ਵਾਰ ਹੈ ਬੁੱਧਵਾਰ ਅਗਲਾ ਐਤਵਾਰ ਜਿਹੜਾ ਆਏਗਾ ਤੇ ਜਿਹੜਾ ਬੇਨੜਾ ਗੇਟ ਗੁਰਦੁਆਰਾ ਸਾਹਿਬ ਹੈ ਬੇਨੜਾ ਗੇਟ ਜਿੱਥੇ ਅੱਜ ਅੰਮ੍ਰਿਤ ਸੰਚਾਰ ਹੋਇਆ ਉੱਥੇ ਸਵੇਰੇ 10 ਜਾਂ 11 ਵਜੇ ਤੱਕ ਸੇਵਾਦਾਰ ਆਉਣਗੇ ਸਹਿਜ ਪਾਠ ਆਰੰਭ ਕਰਾਉਣ ਲਈ ਪੋਥੀਆਂ ਫ੍ਰੀ ਦੇ ਕੇ ਜਾਣਗੇ ਕੋਈ ਪੈਸਾ ਨਹੀਂ ਲੱਗਣਾ ਨਾਲੇ ਤੁਹਾਨੂੰ ਸਮਝਾ ਕੇ ਜਾਣਗੇ ਆਪ ਸਹਿਜ ਪਾਠ ਕਰਿਆ ਕਰੋ ਹਰ ਸਿੱਖ ਦੇ ਘਰ ਸਹਿਜ ਪਾਠ ਚੱਲਣਾ ਚਾਹੀਦਾ ਜਿਹੜੀਆਂ ਭੈਣਾਂ ਪੜ੍ਹੀਆਂ ਲਿਖੀਆਂ ਜਿਹੜੇ ਤੁਸੀਂ ਪੜ੍ਹੇ ਲਿਖੇ ਹੋ ਸ਼ੁਰੂ ਕਰੋ ਗੁਰਬਾਣੀ ਪੜ੍ਹਨੀ ਨੌਲੇਜ ਆਵੇ ਦਿਮਾਗ ਖੁੱਲੇ ਥੋੜਾ ਜਿਹਾ ਆ ਖੁੱਲੇ ਦਿਮਾਗ ਥੋੜਾ ਜਿਹਾ ਗੁਰਬਾਣੀ ਨੂੰ ਸਮਝੀਏ ਅਰਥ ਪੜ੍ਹੀਏ ਗੁਰੂ ਸਾਹਿਬ ਕਹਿੰਦੇ ਕੀ ਹੈ ਇਹ ਗੱਲਾਂ ਸਮਝ ਵਿੱਚ ਆਉਣ ਇਸ ਕਰਕੇ ਵੱਧ ਤੋਂ ਵੱਧ ਸਹਿਜ ਪਾਠ ਕਰਨ ਵਾਸਤੇ ਵੀ ਤਿਆਰੀ ਕਰੋ ਮੇਰੇ ਵੀਰ ਭਰਾ ਭੈਣਾਂ ਵੱਧ ਤੋਂ ਵੱਧ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਆ ਆਈ ਕਾਰਡ ਆਪਣੇ ਲੈ ਕੇ ਆਉਣੇ ਨੇ ਐਤਵਾਰ ਪੂਰੀ ਟੀਮ ਆਏਗੀ ਐਤਵਾਰ ਜਿਹੜਾ ਆ ਰਿਹਾ ਅੱਗੇ ਉਸ ਐਤਵਾਰ ਸਹਿਜ ਪਾਠ ਆਰੰਭ ਕਰਾਉਣ ਸੰਗਤ ਸਿੰਘ ਆਉਣਗੇ ਗੁਰਦੁਆਰਾ ਸਾਹਿਬ ਆਓ ਤੇ ਆਈ ਕਾਰਡ ਜ਼ਰੂਰ ਲੈ ਕੇ ਆਇਓ ਆਪਣੇ ਉਹ ਤਾਂ ਜ਼ਰੂਰੀ ਹੈ ਕਿਉਂਕਿ ਕੋਈ ਕਈ ਜਗ੍ਹਾ ਬੇਅਦਬੀਆਂ ਗੁਰੂ ਸਾਹਿਬ ਦੀਆਂ ਹੁੰਦੀਆਂ ਕੋਈ ਪੋਥੀ ਲੈ ਜਾਏ ਮੁੜ ਕੇ ਕੋਈ ਬੇਅਦਬੀ ਕਰੇ ਉਹ ਪਤਾ ਧਿਆਨ 'ਚ ਰਹਿਣਾ ਚਾਹੀਦਾ ਤੇ ਅਰਥ ਪੜਾਂਗੇ ਸਾਨੂੰ ਪਤਾ ਲੱਗਣਾ ਵੀ ਕਿਵੇਂ ਲੁੱਟਿਆ ਗਿਆ ਸਾਨੂੰ ਗੁਰੂ ਸਾਹਿਬ ਬਾਣੀ 'ਚ ਕੀ ਕਹਿੰਦੇ ਆ ਸਾਨੂੰ ਕੀ ਦੱਸਦੇ ਆ ਸਾਡੇ ਵਰਗੇ ਨੂੰ ਕਹਿੰਦੇ ਹੱਥ ਨਾ ਲਾਓ ਨੇੜੇ ਨਾ ਜਾਓ ਇਦਾਂ ਹੀ ਕਹਿੰਦੇ ਆ ਕਈ ਪਰਿਵਾਰ ਜੁੜੇ ਹੋਏ ਆ ਨਿੱਕੇ ਨਿੱਕੇ ਬੱਚਿਆਂ ਨੂੰ 10 ਸਾਲ ਦੇ ਬੱਚੇ ਨੂੰ ਕਹਿਣਗੇ ਸੁੱਖ ਆਸਣ ਕਰ ਗੁਰੂ ਸਾਹਿਬ ਦੀ ਸੁੱਖ ਆਸਣ ਦੀ ਸੇਵਾ ਕਰਦਾ ਪ੍ਰਕਾਸ਼ ਕਰਨ ਦੀ ਸੇਵਾ ਕਰਦਾ ਕਰਦਾ ਨਿੱਕੇ ਨਿੱਕੇ ਬੱਚੇ ਸ਼ੁਰੂ ਤੋਂ ਮੈਂ ਬਹੁਤ ਛੋਟੀ ਉਮਰ ਦੇ ਵਿੱਚ ਪਿੰਡ ਦੇ ਵਿੱਚ ਗੁਰਦੁਆਰੇ ਰਹਿਰਾਸ ਕਰਦੇ ਹੁੰਦੇ ਸੀ ਸੁੱਖ ਆਸਣ ਕਰਨਾ ਸਵੇਰੇ ਪ੍ਰਕਾਸ਼ ਵੇਲੇ ਚਲੇ ਜਾਣਾ ਉਹ ਜਦੋਂ ਨੇੜੇ ਲੱਗਦੇ ਆਪੇ ਡਰ ਚੁੱਕਿਆ ਜਾਂਦਾ ਆਪੇ ਬੰਦਾ ਹੌਲੀ ਹੌਲੀ ਲੱਗਦਾ ਤੁਸੀਂ ਪੜੋਗੇ ਕੋਲ ਜਿਹੜੇ ਬਾਣੀ ਪੜੋਗੇ ਤੁਹਾਡਾ ਬੱਚਾ ਸਕੂਲ ਜਾਂਦਾ ਉਹਨੂੰ ਆਵਾਜ਼ ਮਾਰੋ ਵੀ ਆ ਜਾ ਜਰਾ ਪਾਠ ਕਰਦਾ ਮੈਂ ਆ ਪੜ ਜਰਾ ਆ ਸਹਿਜ ਪਾਠ ਕਰਦਾ ਮੈਂ ਇੱਕ ਸ਼ਬਦ ਪੜ੍ਹ ਕੇ ਸੁਣਾ ਉਹ ਬੱਚਾ ਪੰਜਾਬੀ ਪੜ੍ਹ ਹੀ ਲੈਂਦਾ ਥੋੜਾ ਥੋੜਾ ਸਮਝਣ ਲੱਗੇਗਾ ਜਦੋਂ ਡਰ ਜਿਹਾ ਚੁੱਕਿਆ ਜਾਏਗਾ ਬੱਚਾ ਫਿਰ ਉਹ ਜਦੋਂ ਹੇਕ ਲਾ ਕੇ ਬੱਚਾ ਤੇ ਵੈਸੇ ਹੀ ਬਹੁਤ ਪਿਆਰਾ ਲੱਗਦਾ ਜਦੋਂ ਸਹਿਜ ਪਾਠ ਕਰੇ ਤੁਸੀਂ 10 12 ਸਾਲ ਦਾ ਬੱਚਾ ਜਿਹੜਾ 15 ਸਾਲ ਦਾ ਉਹਨੂੰ ਕੋਲ ਭਾ ਕੇ ਵੀ ਲੈ ਇਦਾਂ ਕਰ ਜ਼ਿਆਦਾ ਨਹੀਂ ਤੈਨੂੰ ਕਹਿੰਦਾ ਬਸ ਆ ਦੋ ਸ਼ਬਦ ਸੁਣਾ ਦੇ ਆ ਪੰਜ ਸ਼ਬਦ ਪੂਰੇ ਕਰ ਲੈ ਸੁਣਾ ਮੈਨੂੰ ਨਾਲੇ ਨਾਲ ਆਪ ਕਰੋ ਐਦਾਂ ਬੱਚੇ ਨੇੜੇ ਲੱਗਣਗੇ ਗੁਰਬਾਣੀ ਜਦੋਂ ਗੁਰਬਾਣੀ ਆਪ ਪੜਨ ਲੱਗ ਗਏ ਸਮਝ ਆ ਗਈ ਸਾਨੂੰ ਨਾ ਪਖੰਡੀ ਬਾਬੇ ਲੁੱਟ ਸਕਦੇ ਆ ਤੇ ਨਾ ਨਕਲੀ ਲੀਡਰ ਲੁੱਟ ਸਕਦੇ ਆ ਜਿੰਨੀ ਲੁੱਟ ਘਸੁੱਟ ਸਾਡੀ ਹੋਈ ਆ ਵਿਕਾਸ ਹੋਇਆ ਹੀ ਇਸੇ ਕਰਕੇ ਨਹੀਂ ਮੈਂ ਕੱਲ ਇੱਕ ਗੱਲ ਕੀਤੀ ਸੀ ਨਾ ਵੀ ਸਾਇੰਸ ਹੈ ਜਿਹੜੀ ਰੱਬ ਦੇ ਨਿਯਮਾਂ ਦੀ ਵਿਆਖਿਆ ਕਰਦੀ ਹੈ ਰੋਜ਼ ਟੈਕਨੋਲੋਜੀ ਨਵੇਂ ਤੋਂ ਨਵੀਂ ਆ ਰਹੀ ਹੈ ਉਹ ਗੱਲ ਵੱਖ ਹੈ ਭਾਈ ਵਰਤੋਂ ਗਲਤ ਨਾ ਕਰੀਏ ਵਰਤੋਂ ਅਸੀਂ ਗਲਤ ਨਾ ਕਰੀਏ ਟੈਕਨੋਲੋਜੀ ਦੀ ਸਾਇੰਸ ਹੈ ਜਿਹੜੀ ਕਿੰਨੀਆਂ ਕਾਢਾਂ ਕੱਢਦੀ ਹੈ ਇਹ ਤੇ ਪਰਮਾਤਮਾ ਦੇ ਜਿਹੜੇ ਨਿਯਮ ਬਣਾਏ ਹੋਏ ਹੈ ਉਹਨਾਂ ਨਿਯਮਾਂ ਦੀ ਵਿਆਖਿਆ ਕਰਦਾ ਤੇ ਬੜਾ ਪਿੱਟ ਸਿਆਪਾ ਪਿਆ ਕੱਲ ਉਹ ਕਲਿੱਪ ਪੈ ਗਿਆ ਰਾਤ ਦੀਵਾਨ ਦਾ ਜਿਹੜਾ ਇੱਥੇ ਦਿਨੇ ਸੀ ਤੇ ਸਵੇਰੇ ਕਈਆਂ ਨੇ ਰੌਲਾ ਪਾਤਾ ਕਹਿੰਦੇ ਲੈ ਇਹ ਤੇ ਗੱਲ ਗਲਤ ਕਰਦੀ ਇਹਨਾਂ ਨੇ ਸਾਇੰਸ ਤੇ ਕਹਿੰਦੇ ਵਿਕਾਸ ਤੇ ਵਿਨਾਸ਼ ਦਾ ਦੂਜਾ ਨਾਂ ਹੈ ਇਹ ਕਹੀ ਜਾਂਦੇ ਮਾਈਂਡ ਵਿਕਾਸ ਕਰੋ ਦਿਮਾਗ ਖੁੱਲਣਾ ਚਾਹੀਦਾ ਕਹਿੰਦੇ ਵਿਕਾਸ ਤੇ ਵਿਨਾਸ਼ ਦਾ ਦੂਜਾ ਨਾਂ ਹੈ ਵਿਨਾਸ਼ ਦੀ ਗੱਲ ਹੈ ਵਿਕਾਸ ਕਿਵੇਂ ਮੈਂ ਕਿਹਾ ਤੁਹਾਡੇ ਵਰਗੇ ਹੋਣਗੇ ਜਿਹੜੇ ਲੁੱਡੂ ਟੋਲਾ ਜਿਹੜਾ ਜਿਹੜਾ ਚਾਹੁੰਦੇ ਹੀ ਨਹੀਂ ਲੋਕਾਂ ਦਾ ਵਿਕਾਸ ਹੋਵੇ ਦਿਮਾਗ ਖੁੱਲੇ ਹੀ ਨਾ ਜੇ ਵਿਕਾਸ ਸਾਇੰਸ ਤੁਹਾਨੂੰ ਮਾੜੀ ਲੱਗਦੀ ਹੈ ਜੇ ਵਿਕਾਸ ਤੁਸੀਂ ਚਾਹੁੰਦੇ ਨਹੀਂ ਤੇ ਟਰੈਕਟਰ ਕਿਉਂ ਵਰਤਦੇ ਹੋ ਬਲਦ ਵਰਤੋ ਜਿਹੜਾ ਕੰਮ ਇੱਕ ਘੰਟੇ ਚ ਕਿੱਲਾ ਵਾਹਿਆ ਜਾਂਦਾ ਹੈ ਫਿਰ ਲੱਗੇ ਰੋ ਚਾਰ ਦਿਨ ਹਾਲੀ ਚੱਲਣ ਦਿਓ ਫਿਰ ਫੋਨ ਕਿਉਂ ਵਰਤਦੇ ਆ ਚਿੱਠੀਆਂ ਵਰਤੀਏ ਤੁਰ ਕੇ ਚੱਲੋ ਗੱਡੀਆਂ ਕਿਉਂ ਯੂਜ ਕਰਦੇ ਆ ਟੈਕਨੋਲੋਜੀ ਸਾਰੀ ਵਰਤਦੇ ਆ ਤੇ ਕਹਿੰਦੇ ਆ ਵਿਕਾਸ ਵਿਨਾਸ਼ ਹੈ ਆਖੋ ਸਤਨਾਮ ਐਡੇ ਕਮਲੇ ਹੈ ਕਈ ਐਡੇ ਕਮਲੇ ਵੀ ਵਿਕਾਸ ਦੀ ਤੇ ਗੱਲ ਨਾ ਕਰੋ ਬੰਦੇ ਦਾ ਦਿਮਾਗ ਡਿਵੈਲਪ ਹੋਵੇ ਇਹਦੀ ਤੇ ਗੱਲ ਨਾ ਕਰੋ ਧਰਮ ਕੀ ਹੈ ਪਰਮਾਤਮਾ ਦੇ ਨਿਯਮ ਰੱਬ ਦੇ ਨਿਯਮ ਸਾਰਿਆਂ ਤੇ ਇੱਕੋ ਜਿਹੇ ਲਾਗੂ ਹੁੰਦੇ ਆ ਉਹਨਾਂ ਨਿਯਮਾਂ ਨੂੰ ਸਮਝ ਕੇ ਤੇ ਅਸੀਂ ਅੱਗੇ ਤੁਰੀਏ ਸਾਇੰਸ ਨੇ ਪਰਮਾਤਮਾ ਦੇ ਨਿਯਮਾਂ ਦੀ ਵਿਆਖਿਆ ਕੀਤੀ ਹੈ ਖੋਲ ਖੋਲ ਕੇ ਵਿਖਾਇਆ ਸਾਰਾ ਕੁਝ ਤੇ ਤਾਂ ਹੀ ਮੈਂ ਕੱਲ ਵੀ ਕਿਹਾ ਸੀ ਮੈਂ ਕਿਹਾ ਸਿੰਘੋ ਤੁਸੀਂ ਗੁਰਬਾਣੀ ਤੇ ਆਪਾਂ ਪੜ੍ਹਦੇ ਆ ਨਾਲ ਵੇਖੋ ਵੀ ਟੈਕਨੋਲੋਜੀ ਕਿਵੇਂ ਆਉਂਦੀ ਹੈ ਡਿਸਕਵਰੀ ਚੈਨਲ ਚੱਲਦੇ ਆ ਕਿੰਨਾ ਕੁਝ ਉਹਨਾਂ ਨੂੰ ਵੇਖਿਆ ਕਰੋ ਵੀ ਕਿਵੇਂ ਕਾਢਾਂ ਕੱਢੀਆਂ ਜਾਂਦੀਆਂ ਕਿਵੇਂ ਕਿਵੇਂ ਸਾਰਾ ਕੁਝ ਚੱਲਦਾ ਹੈ, ਜਹਾਜ਼ ਕਿੱਦਾਂ ਬਣਦੇ ਹੈ, ਰਾਕਟ ਕਿੱਦਾਂ ਬਣਦੇ ਹੈ, ਸਾਰਾ ਕੁਝ ਟੈਕਨੋਲੋਜੀ ਨਵੇਂ ਤੋਂ ਨਵੀਂ ਕਾਢ, ਕੰਪਿਊਟਰ ਕਿੱਦਾਂ ਬਣਦੇ ਹੈ, ਇਹਨਾਂ ਚੀਜ਼ਾਂ ਦੀ ਸਮਝ ਹੋਵੇ, ਨਵੇਂ ਤੋਂ ਨਵੀਂ ਟੈਕਨੋਲੋਜੀ, ਤਾਂ ਜੋ ਅਸੀਂ ਸਮਾਜ ਦੇ ਨਾਲ ਨਾਲ ਰਲ ਕੇ ਤੁਰ ਸਕੀਏ, ਕਿਤੇ ਪਿੱਛੇ ਨਾ ਰਹਿ ਜਾਈਏ, ਸਾਡਾ ਦਿਮਾਗ ਖੁੱਲੇ, ਵਿਕਾਸ ਕਰੇ। ਪਰ ਕਰੀਏ ਕਿ ਸਾਡੇ ਬੰਦੇ ਇਦਾਂ ਦੇ ਹੈ, ਉਹ ਰੋੜਾ ਬਣਦੇ, ਉਹ ਚਾਹੁੰਦੇ ਹੀ ਨਹੀਂ ਕਦੇ ਕਿ ਸਾਡਾ ਵਿਕਾਸ ਹੋਵੇ। ਜੇ ਵਿਕਾਸ ਹੋ ਗਿਆ ਫਿਰ ਲੀਡਰਾਂ ਨੂੰ, ਬਾਬਿਆਂ ਨੂੰ, ਇਹਨਾਂ ਨੂੰ ਕਿੰਨੇ ਪੁੱਛਣਾ? ਅਗਲਾ ਆਪ ਬਾਣੀ ਪੜ੍ਹਨ ਲੱਗ ਗਿਆ ਫਿਰ ਤੇ ਪੰਗਾ ਪੈ ਜਾਣਾ। ਤਾਂ ਕਰਕੇ ਆਪ ਗੁਰਬਾਣੀ ਪੜ੍ਹਨ ਦਾ ਸੁਭਾਅ ਬਣਾਓ, ਆਪ ਬਾਣੀ ਪੜ੍ਹੋ, ਸੁਣੋ, ਸਮਝੋ। ਸਾਡੇ ਸਤਿਗੁਰੂ ਸਾਡਾ ਦਿਮਾਗ ਖੋਲਦੇ ਹੈ, ਭੇਖ ਨਾ ਕਰੀਏ, ਦਿਖਾਵਿਆਂ ਦੇ ਵਿਰੁੱਧ ਹੈ। ਪਤਾ ਤੇ ਵਿਹਾਰਕ ਪੱਖ ਤੋਂ ਲੱਗਦਾ ਹੈ ਨਾ, ਉਦਾਂ ਤੇ ਅਗਲਾ ਹਰੇਕ ਕੋਈ ਵੀ ਮੈਂ ਵੀ ਬੜਾ ਸੇਵਕ ਹਾਂ ਜੀ, ਮੈਂ ਵੀ ਬੜਾ ਸੇਵਕ ਹਾਂ, ਗੱਲਾਂ ਵਾਲੇ ਤੇ ਬੜੇ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਚਮਕੌਰ ਦੀ ਗੜੀ ਤੋਂ ਗਏ ਹੈ ਨਾ, ਨਿਕਲੇ ਸੱਚੇ ਪਾਤਸ਼ਾਹ ਜਦੋਂ, ਤੇ ਵੱਡੇ ਸਾਹਿਬਜ਼ਾਦਿਆਂ ਦੇ ਕੋਲੋਂ ਦੀ ਲੰਘ ਗਏ, ਬੱਚਿਆਂ ਦੇ ਕੋਲੋਂ ਦੀ ਲੰਘ ਗਏ, ਉਹਨਾਂ ਉੱਤੇ ਕੱਪੜਾ ਨਹੀਂ ਪਾਇਆ, ਕੈਸਾ ਜੂਝਣਾ ਪੈਂਦਾ ਹੋਵੇਗਾ ਅੰਦਰ। ਸਾਡੀ ਬੜੀ ਪ੍ਰੋਬਲਮ ਹੈ, ਸਾਡੇ ਤਨ ਤਨ ਕਰਕੇ ਜੂਝਣ ਵਾਲੇ ਨੂੰ ਸ਼ਹੀਦ ਕਹਿੰਦੇ ਆ, ਜਿਹੜਾ ਬੰਦਾ ਮਨ ਕਰਕੇ ਜੂਝਦਾ ਉਹਨੂੰ ਤੇ ਮੰਨਦੇ ਹੀ ਨਹੀਂ। ਫਿਰ ਸੁਣਿਓ ਆਹ ਗੱਲ, ਸੁਣਿਓ ਟਿਕ ਕੇ ਸਿੰਘੋ, ਸਿੱਖ ਤਨ ਹੈ ਕਿ ਮਨ? ਬਦਲਣਾ ਕਿੰਨੇ ਹੈ? ਮਨ ਨੇ, ਮਨ ਨੇ ਬਦਲਣਾ। ਜਿਹੜਾ ਮਨ ਦਾ ਜੂਝਣਾ ਹੈ ਉਹ ਦਿਸਦਾ ਹੀ ਨਹੀਂ। ਅੱਜ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਮਨ ਕਰਕੇ ਕਿੱਦਾਂ ਕਿੱਦਾਂ ਦੇ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਮਿਲਦੇ ਰਹੇ ਹੈ, ਤੇ ਸਾਰੀ ਜ਼ਿੰਦਗੀ 9 ਸਾਲ ਦੀ ਉਮਰ ਤੋਂ ਲੈ ਕੇ ਜਦੋਂ ਜਨੇਊ ਪਾਉਣ ਦੀ ਗੱਲ ਆਈ ਹੈ ਉਦੋਂ ਤੋਂ ਲੈ ਕੇ ਜੂਝਦੇ ਹੀ ਰਹੇ ਹੈ, ਕਦੇ ਕਿਸੇ ਨਾਲ, ਕਦੇ ਕਿਸੇ ਨਾਲ, ਕਦੇ ਕਿਸੇ ਨਾਲ। ਕਬੀਰ ਜੀ ਕਿੰਨਾ ਜੂਝੇ ਆਪਣੀ ਜ਼ਿੰਦਗੀ 'ਚ, ਇਹਨਾਂ ਦਾ ਜੂਝਣਾ ਤੇ ਭੁੱਲ ਹੀ ਗਿਆ। ਤੁਹਾਨੂੰ ਅੰਦਰ ਕਿੰਨੀ ਲੜਾਈ ਲੜਨੀ ਪੈਂਦੀ ਹੈ ਜਿਹੜਾ ਬੰਦਾ ਸੱਚ ਤੇ ਚੱਲਦਾ, ਖੇਡ ਪਈ ਹੈ ਕਿਤੇ, ਸਾਰੀ ਦੁਨੀਆ ਤੁਹਾਡੇ ਉਲਟ ਹੋ ਜਾਏਗੀ, ਤੁਸੀਂ ਇਕੱਲੇ ਹੀ ਖੜੇ ਹੋ। ਉਹ ਜਿਹੜਾ ਖੜੇ ਰਹਿਣਾ ਹੈ, ਤੁਹਾਡਾ ਅੰਦਰਲਾ ਸਟੈਂਡ ਲੈਣਾ ਹੈ, ਉਹਨੂੰ ਕਹਿੰਦੇ ਖੜਨਾ ਇਕੱਲਾ। ਹੁਣ ਅੱਜ ਦੇ ਸਮੇਂ ਦੇ ਵਿੱਚ ਫਿਰ ਇਹ ਹਿਸਾਬ ਨਾਲ ਸੂਰਮੇ ਪੈਦਾ ਨਹੀਂ ਹੋ ਸਕਦੇ, ਕਿਉਂਕਿ ਕੋਈ ਜੰਗ ਨਹੀਂ ਚੱਲ ਰਹੀ, ਨਾ ਤੈਨੂੰ ਤਲਵਾਰਾਂ ਦੇ ਜ਼ੋਰ ਵਿਖਾਉਣ ਦਾ ਮੌਕਾ ਮਿਲਦਾ। ਅੱਜ ਕਿੱਥੇ ਹੈ, ਕਿਹੜੀਆਂ ਤੂੰ ਕਿੱਥੇ ਵਿਖਾਏਗਾ ਤੂੰ ਅੱਜ, ਅੱਜ ਕਿਹਨੂੰ ਮਾਰਨਾ? ਜਿਹੜਾ ਅੱਜ ਹਾਲ ਡੈਮੋਕ੍ਰੇਸੀ ਦੇ ਵਿੱਚ ਬੰਦਾ ਮਾਰ ਦੇਵਾਂਗੇ, ਅਗਲੇ ਚੱਕ ਕੇ ਅੰਦਰ ਸਿੱਟ ਦੇਣਗੇ, ਮੁੜ ਕੇ ਫਾਂਸੀ ਚੜਾ ਦੇਣਗੇ, ਇਹੀ ਕੁਝ ਹੋਏਗਾ। ਇਹਦਾ ਮਤਲਬ ਵੀ ਅੱਜ ਕੋਈ ਸੂਰਮਾ ਨਹੀਂ। ਸੂਰਮਗਤੀ ਵਿਖਾਉਣ ਦਾ ਤਰੀਕਾ ਸਿਰਫ ਜੰਗ 'ਚ ਹੁੰਦਾ ਹੈ, ਉਹ ਤੇ ਠੀਕ ਹੈ, ਜਦੋਂ ਕਦੇ ਭੀੜ ਆ ਬਣੇ ਬੰਦਾ ਤਨ ਕਰਕੇ ਵੀ ਜੂਝਦਾ ਹੈ, ਲੜਦਾ ਵੀ ਹੈ, ਪਰ ਜਿਹੜਾ ਮਨ ਦਾ ਜੂਝਣਾ ਉਹ ਕਿਉਂ ਭੁੱਲੇ? ਹੁਣ ਤੁਸੀਂ ਮੈਨੂੰ ਜਵਾਬ ਦੇਣਾ ਸਿੰਘੋ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸ਼ਹੀਦ ਹੋਏ ਹੈ? ਬੋਲੋ ਨਹੀਂ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਗੁਰੂ ਅਮਰਦਾਸ ਜੀ, ਸੋਚ ਕੇ ਦੱਸੋ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਹੋਏ ਹੈ? ਪਰ ਪ੍ਰੋਬਲਮ ਪਤਾ ਇੱਥੇ ਕੀ ਹੈ, ਅਸੀਂ ਸਿਰਫ ਤਨ ਵੇਖਦੇ ਹਾਂ, ਜਿਹੜਾ ਉਹਨਾਂ ਦਾ ਜੂਝਣਾ ਹੈ ਉਹ ਨਹੀਂ ਵੇਖਦੇ, ਗੁਰੂ ਨਾਨਕ ਦਾ ਜੂਝਣਾ ਨਹੀਂ ਵੇਖਦੇ। ਅਸੀਂ ਗੁਰੂ ਅਰਜਨ ਦੇਵ ਜੀ ਦਾ ਤਨ ਤਵੀ ਤੇ ਬੈਠਾ ਵੇਖਿਆ, ਪਰ ਜਿਹਨੂੰ ਮਨ ਤਪਾਉਣਾ ਪਿਆ ਸਾਰੀ ਜ਼ਿੰਦਗੀ ਉਹ ਕਿਉਂ ਨਹੀਂ ਵੇਖਿਆ? ਦੱਸਿਓ, ਸਾਹਿਬਜ਼ਾਦੇ ਸ਼ਹੀਦ ਹੋਏ ਹੈ? ਬੋਲੋ ਪੈ ਰਹੇ ਹੋ, ਹੋਏ ਹੈ। ਤੇ ਗੁਰੂ ਗੋਬਿੰਦ ਸਿੰਘ ਨਹੀਂ ਹੋਏ? ਚਮਕੌਰ ਦੀ ਗੜੀ 'ਚ, ਚਮਕੌਰ ਦੀ ਗੜੀ ਵਿੱਚ ਸਾਹਿਬਜ਼ਾਦਿਆਂ ਦਾ ਪੈਣਾ ਤੈਨੂੰ ਦਿਸਿਆ, ਪਰ ਬੱਚਿਆਂ ਦੇ ਕੋਲੋਂ ਬਿਨਾਂ ਕੱਪੜਾ ਪਾਏ ਲੰਘ ਜਾਣਾ, ਜਿਹੜਾ ਪਿਓ ਨੂੰ ਉਦੋਂ ਜੂਝਣਾ ਪਿਆ ਹੋਣਾ, ਇਹ ਕਿਉਂ ਨਹੀਂ ਦਿਸਿਆ? ਮੈਂ ਫਿਰ ਬੇਨਤੀ ਕਰਦਾ, ਸਾਡੀ ਪ੍ਰੋਬਲਮ ਤਨ ਤੇ ਖੜੀ ਹੈ, ਅਸੀਂ ਖੜੇ ਹੀ ਦੇ ਰਹੇ। ਤੁਸੀਂ ਮੇਰੀਆਂ ਅੱਖਾਂ ਬੰਦ ਵੇਖ ਰਹੇ ਹੋ, ਮਨ 'ਚ ਕੀ ਚੱਲਦਾ ਇਹ ਨਹੀਂ ਵੇਖਦੇ। ਸਿੱਖੀ ਮਨ ਦਾ ਵਿਸ਼ਾ ਹੈ, ਇਸ ਨੁਕਤੇ ਨੂੰ ਕਿਰਪਾ ਕਰਕੇ ਸਮਝੋ ਪਿਆਰਿਓ, ਕਿਰਪਾ ਕਰਕੇ ਇਸ ਗੱਲ ਨੂੰ ਪਕੜੋ। ਵੀ ਮਾਤਾ ਗੁਜਰੀ ਹੈ ਜਿਹੜੀ ਉਹਨੂੰ ਸ਼ਹੀਦ ਕਿਵੇਂ ਨਾ ਮੰਨਾਂ ਉਹ ਤੇ ਜਦੋਂ ਤੋਂ ਵੇਖੋ ਉਹ ਤੇ ਧੱਕਾ ਦਿੱਤਾ ਗਿਆ ਕਹਿੰਦੇ ਬਾਅਦ ਚ ਇਹਨਾਂ ਨੇ ਤੇ ਕਿਹਾ ਨਾ ਵੀ ਇਤਿਹਾਸ ਤੇ ਇਦਾਂ ਆ ਗਿਆ ਵੀ ਉਹ ਜੀ ਛਾਲ ਮਾਰ ਕੇ ਆਪਣੇ ਆਪ ਛਾਲ ਮਾਰਦੀ ਕੋਈ ਕਿਵੇਂ ਨਹੀਂ ਅਸਲ ਵਿੱਚ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚੋਂ ਧੱਕਾ ਦਿੱਤਾ ਸ਼ਹੀਦ ਕੀਤਾ ਹੈ ਮਾਤਾ ਡੋਲਣ ਵਾਲੀ ਨਹੀਂ ਸੀ ਜਾਂ ਸੱਟ ਵੱਜੀ ਜਦੋਂ ਸੁਣਿਆ ਸਾਹਿਬਜ਼ਾਦੇ ਸ਼ਹੀਦ ਹੋ ਗਏ ਸੁਣਿਆ ਤੇ ਜਦੋਂ ਸਿਪਾਹੀਆਂ ਨੇ ਆ ਕੇ ਵੇਖਿਆ ਆਉਂਦਿਆਂ ਨੂੰ ਚੜ੍ਹਾਈ ਕਰਕੇ ਤਾਂ ਤੇ ਆਪਣੇ ਆਪਣੇ ਨਾਲ ਹੁੰਦਾ ਇਦਾਂ ਵੀ ਹਾਰਟ ਅਟੈਕ ਆ ਗਿਆ ਸੁਣ ਕੇ ਹੀ ਬੰਦਾ ਇੱਕਦਮ ਹੀ ਜਾਨ ਨਿਕਲ ਜੇ ਨਾ ਇਹ ਸਾਡੇ ਨਾਲ ਹੁੰਦਾ ਹੈ ਜਿਹੜਾ ਤੁਹਾਨੂੰ ਸੱਚ ਤੇ ਤੁਰ ਕੇ ਵੇਖੋ ਜਿਹੜਾ ਜੂਝਣਾ ਪੈਣਾ ਹੈ ਨਾ ਮੈਂ ਫਿਰ ਬੇਨਤੀ ਕਰਦਾ ਹਾਂ ਸਾਰੇ ਬੇਈਮਾਨਾਂ ਵਿੱਚ ਇਮਾਨਦਾਰੀ ਰੱਖਣ ਲਈ ਤੈਨੂੰ ਜੂਝਣਾ ਪੈਣਾ ਇਹਨੂੰ ਕਹਿੰਦੇ ਆ ਸੱਚ ਲਈ ਲੜਨਾ ਸਾਰੇ ਬੇਈਮਾਨਾਂ 'ਚ ਜਿਹੜਾ ਇਮਾਨਦਾਰ ਹੈ ਉਹਨੂੰ ਜੂਝਣਾ ਪੈਣਾ ਸਾਰੇ ਝੂਠਿਆਂ 'ਚ ਜਿਹੜਾ ਸੱਚਾ ਹੈ ਰਿਸ਼ਤੇਦਾਰੀਆਂ ਸਾਰੀਆਂ ਝੂਠ ਤੇ ਖੜੀਆਂ ਹੈ ਇਹ ਕੱਲਾ ਸੱਚਾ ਜਿਹੜਾ ਬੰਦਾ ਰਿਸ਼ਤੇਦਾਰਾਂ ਦੇ ਵਿੱਚ ਕੱਲਾ ਉਹਨੂੰ ਜੂਝਣਾ ਪੈਣਾ ਸਾਰਿਆਂ ਨਾਲ ਕਿਸੇ ਨੇ ਕੁਛ ਕਹਿਣਾ ਕਿਸੇ ਨੇ ਕੁਛ ਕਹਿਣਾ ਕਿਸੇ ਨੇ ਕੁਛ ਕਹਿਣਾ ਉਹ ਸਾਰੀ ਜ਼ਿੰਦਗੀ ਵੀ ਜੂਝਦੇ ਦੀ ਲੰਘ ਜਾਂਦੀ ਹੈ ਤੇ ਗੁਰੂ ਸਾਹਿਬ ਨੇ ਵੇਖਣਾ ਜੂਝਦਾ ਤੇਰਾ ਮਨ ਹੈ ਮਨ ਵੇਖਣਾ ਹੈ ਧਰਮ ਮਨ ਦਾ ਵਿਸ਼ਾ ਹੈ ਹਾਂ ਜੇ ਕਿਤੇ ਇਦਾਂ ਦੀ ਐਮਰਜੈਂਸੀ ਪੈ ਜੇ ਤਨ ਦੇ ਜੂਝਦਿਆਂ ਅਸਲ 'ਚ ਤੇ ਮਨ ਦਾ ਜੂਝਣਾ ਹੈ ਮਨ ਦੇ ਜੂਝਦਿਆਂ ਕਦੇ ਮੌਕਾ ਬਣ ਜਾਵੇ ਇਦਾਂ ਦਾ ਬੰਦਾ ਤਨ ਕਰਕੇ ਵੀ ਸ਼ਹੀਦ ਹੋ ਜੇ ਆਪਣਾ ਆਪ ਮਾਰ ਦਵੇ ਉਹ ਗੱਲ ਵੱਖ ਹੈ ਉਹ ਠੀਕ ਹੈ ਪਰ ਮਨ ਦੀ ਗੱਲ ਹੈ ਸਾਰੀ ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਲੰਘਣ ਲੱਗੇ ਆ ਕੋਲੋਂ ਦੀ ਤੁਸੀਂ ਦੱਸੋ ਸੌਖਾ ਸੀ ਕਿਤੇ ਜਦੋਂ ਬੱਚਿਆਂ ਦੀਆਂ ਲਾਸ਼ਾਂ ਦੇ ਕੋਲੋਂ ਲੰਘੇ ਹੋਣਗੇ ਤੇ ਮਨ ਕਿੰਨਾ ਜੂਝਣਾ ਪਿਆ ਹੋਣਾ ਪਿਓ ਨੇ ਅਸਲ ਵਿੱਚ ਹੈ ਤੇ ਪਿਤਾ ਹੈ ਸੌਖਾ ਕਿਤੇ ਜੂਝਣਾ ਨਹੀਂ ਪੈਣਾ ਮਨ ਨੂੰ ਸਾਹਿਬਜ਼ਾਦਿਆਂ ਦਾ ਜੂਝਣਾ ਦਿਸਦਾ ਗੁਰੂ ਗੋਬਿੰਦ ਸਿੰਘ ਦਾ ਉੱਥੇ ਜਿਹੜਾ ਜੂਝਣਾ ਪਿਆ ਅੰਦਰ ਪੜ੍ਹਦੇ ਹਾਂ ਨਾ ਆਪਾਂ ਕਿੰਨੀ ਵਾਰੀ ਦਇਆ ਸਿੰਘ ਨੇ ਕਿਹਾ ਕੀ ਸੀ ਗਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ ਤੁਹਾਡੀ ਤਿਆਗ ਦੀ ਮਹਿੰਦੀ ਲੈ ਜਾਣ ਲੱਗੀ ਸੀ ਆਪਣੇ ਪੁੱਤ ਤੇ ਸੁੱਕਾ ਹਾਥੀ ਫੇਰ ਜੋ ਜਾਣ ਲੱਗੇ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਣਿਆਂ ਤੋਂ ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਮੈਂ ਸਰਬੰਸ ਲਟਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸੁਣਿਓ ਜੇ ਮੈਂ ਕੱਪੜਾ ਪਾਵਾਂਗਾ ਤੇ ਸਾਰਿਆਂ ਤੇ ਪਾਵਾਂਗਾ ਨਹੀਂ ਤੇ ਕਿਸੇ ਤੇ ਵੀ ਨਹੀਂ ਗੁਰੂ ਗੋਬਿੰਦ ਸਿੰਘ ਆ ਜਾ ਚੱਲੀਏ ਅੰਮ੍ਰਿਤ ਧਾਰੀਆ ਉੱਠ ਨਿਸ਼ਚਿੰਤ ਹੋ ਕੇ ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ ਲੱਤ ਦੋਹੀਂ ਬੇੜੀ ਵਿੱਚ ਨਹੀਂ ਰੱਖ ਸਕਦਾ ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਅਸੂਲ ਰਹਿੰਦਾ ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ ਇੱਕ ਚੀਜ਼ ਰੱਖਣੀ ਸੀ ਮੈਂ ਕੌਮ ਰੱਖ ਲਈ ਮੈਂ ਪੁੱਤ ਨਹੀਂ ਰੱਖੇ ਇੱਕ ਚੀਜ਼ ਹੀ ਰੱਖ ਸਕਦੇ ਸੀ ਦੋ ਕਿਵੇਂ ਰੱਖ ਲੈਂਦੇ ਆ ਸਾਡੇ ਲੀਡਰਾਂ ਦਾ ਬੇੜਾ ਕਿਉਂ ਕਰਕੇ ਆ ਕਿਉਂਕਿ ਇਹਨਾਂ ਨੇ ਪਰਿਵਾਰ ਰੱਖ ਲਏ ਇਹਨਾਂ ਨੇ ਕੌਮ ਨਹੀਂ ਰੱਖੀ ਆਖੋ ਸਤਨਾਮ ਇਹਨਾਂ ਨੇ ਕੁਰਸੀਆਂ ਰੱਖ ਲਈਆਂ ਜਥੇਦਾਰੀਆਂ ਰੱਖ ਲਈਆਂ ਕੌਮ ਨਹੀਂ ਰੱਖੀ ਇਹ ਬੇੜਾ ਇੱਥੋਂ ਗਰਕਦਾ ਹੈ ਕੌਮ ਨਹੀਂ ਰੱਖੀ ਅਹੁਦੇ ਰੱਖ ਲਏ ਆਪਣੇ ਲੀਡਰੀਆਂ ਰੱਖ ਲਈਆਂ ਕੁਰਸੀਆਂ ਰੱਖ ਲਈਆਂ ਗੁਰੂ ਸਾਹਿਬ ਕਹਿੰਦੇ ਕੌਮ ਰਵੇ ਮੈਂ ਕੁਰਬਾਨੀ ਦੇ ਦਿਆਂਗਾ ਮੇਰੇ ਪਰਿਵਾਰ ਦੀ ਕੋਈ ਗੱਲ ਨਹੀਂ ਅਸੂਲ ਸਿਧਾਂਤ ਰਹਿਣੇ ਚਾਹੀਦੇ ਹੁਣ ਅੱਗੇ ਸੁਣੋ ਗੁਰੂ ਸਾਹਿਬ ਚਮਕੌਰ ਦੀ ਗੜੀ ਤੋਂ ਨਿਕਲੇ ਤੇ ਦਿਖਾਵਾ ਬੜਾ ਕਰਦਾ ਸੀ ਪੂਰਨ ਮਸੰਦ ਪੂਰਨ ਮਸੰਦ ਬਹਿਲੌਲਪੁਰ ਪਿੰਡ ਚ ਰਹਿੰਦਾ ਤੇ ਕਈ ਵਾਰੀ ਕਹਿੰਦਾ ਕਹਿੰਦਾ ਮਹਾਰਾਜ ਮੇਰੇ ਜ਼ਰੂਰ ਆਇਓ ਜੀ ਕਦੇ ਚਰਨ ਪਾਣ ਆਇਓ ਮੇਰੇ ਜ਼ਰੂਰ ਆਇਓ ਮੇਰੇ ਘਰੇ ਕਦੇ ਆਇਓ ਮਰ ਕਹਿੰਦੇ ਆਵਾਂਗੇ ਜ਼ਰੂਰ ਆਇਓ ਜੀ ਮੇਰੇ ਕਦੇ ਆਵਾਂਗੇ ਭਾਈ ਕਹਿੰਦੇ ਹੁੰਦੇ ਸੀ ਆਨੰਦਪੁਰ ਸਾਹਿਬ ਤੇ ਹੁਣ ਮਹਾਰਾਜ ਜਦੋਂ ਜਾ ਰਹੇ ਉਧਰ ਨੂੰ ਚਰਨਾਂ 'ਚ ਜੋੜਾ ਨਹੀਂ ਘੋੜਾ ਨਹੀਂ ਬਾਜ ਨਹੀਂ ਤਾਜ ਨਹੀਂ ਇਕੱਲੇ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਕੱਲੇ ਹੀ ਨੰਗੇ ਪੈਰੀ ਮਿਆਨੋਂ ਬਿਨਾਂ ਸ੍ਰੀ ਸਾਹਿਬ ਹੱਥ ਵਿੱਚ ਫੜੀ ਹੋਈ ਹੈ ਤਲਵਾਰ ਮਿਆਨ ਤੋਂ ਬਿਨਾਂ ਇਕੱਲੇ ਹੀ ਤੁਰੇ ਜਾਂਦੇ ਚੱਲਦੇ ਚੱਲਦੇ ਚੱਲਦੇ ਪਹੁੰਚੇ ਬਹਿਲੌਲਪੁਰ ਪਿੰਡ ਵਿੱਚ ਚਰਨੀ ਦਿਸੇ ਨਾ ਮਖਮਲੀ ਜੋੜਾ ਜਮਾਲੀ ਰੋਲੀ ਹੋ ਗਿਆ ਚਰਨੀ ਦਿਸੇ ਨਾ ਮਖਮਲੀ ਜੋੜਾ ਜਮਾਲੀ ਰੋਲੀ ਹੋ ਗਿਆ ਦਿਸੇ ਨਾ ਮਖਮਲੀ ਜੋੜਾ ਜਮਾਲੀ ਰੋਲੀ ਹੋ ਗਿਆ ਚਰਨੀ ਦਿਸੇ ਨਾ ਮਖਮਲੀ ਜੋੜਾ ਜਮਾਲੀ ਰੋਲੀ ਹੋ ਗਿਆ ਚਰਨੀ ਜਿਸੇ ਨਾ ਮਖਮਲੀ ਜੋੜਾ ਬੋਲੋ ਸੱਜ ਕੇ ਇੱਕ ਵਾਰ ਜਮਾਲੀ ਰੋਲੀ ਹੋ ਗਿਆ ਚਰਨੀ ਜਿਸੇ ਨਾ ਮਖਮਲੀ ਜੋੜਾ ਜਮਾਲੀ ਰੋਲੀ ਹੋ ਗਿਆ ਪੈਰੀ ਦਿਸੇ ਨਾ ਮਖਮਲੀ ਜੋੜਾ ਜਮਾਲੀ ਰੋਲੀ ਹੋ ਗਿਆ ਚਰਨੀ ਦਿਸੇ ਨਾ ਮਖਮਲੀ ਜੋੜਾ ਜਮਾਲੀ ਰੋਲੀ ਹੋ ਗਿਆ ਚਰਨੀ ਦਿਸੇ ਨਾ ਮਖਮਲੀ ਜੋੜਾ ਜਮਾਲੀ ਰੋਲੀ ਹੋ ਗਿਆ ਚਰਨੀ ਦਿਸੇ ਨਾ ਮਖਮਲੀ ਜੋੜਾ ਜਮਾਲੀ ਰੋਲੀ ਹੋ ਗਿਆ ਚਰਨੀ ਦਿਸੇ ਨਾ ਮਖਮਲੀ ਜੋੜਾ ਜਮਾਲੀ ਰੋਲੀ ਹੋ ਗਿਆ ਧੁੰਦ ਬਹੁਤ ਪੈਂਦੀ ਸੀ ਠੰਡ ਬਹੁਤ ਜ਼ਿਆਦਾ ਸੀ ਜੋੜਾ ਮਹਾਰਾਜ ਨੇ ਲਾਤਾ ਸੀ ਚਰਨਾਂ 'ਚ ਕੰਡੇ ਵੱਜਦੇ ਰਹੇ ਪਜਾਮੀ ਪਾਟ ਗਈ ਚੋਲਾ ਪਾਟ ਗਿਆ ਝਾੜੀਆਂ ਨਾਲ ਅੜ ਅੜ ਕੇ ਕਈ ਜਗ੍ਹਾ ਤੋਂ ਚੋਲਾ ਲੀਰੋ ਲੀਰ ਹੋ ਗਿਆ ਗੁਰੂ ਜੀ ਪਹੁੰਚੇ ਬਹਿਲੌਲਪੁਰ ਪਿੰਡ 'ਚ ਦਿਸਦਾ ਨਹੀਂ ਬਹੁਤ ਧੁੰਦ ਹੈ ਜਦੋਂ ਉਸ ਪਿੰਡ 'ਚ ਪਹੁੰਚੇ ਤੇ ਛੱਪੜ ਸੀ ਬਾਰ ਬਾਰ ਪਿੰਡਾਂ ਦੇ ਜਿੱਦਾਂ ਹੁੰਦਾ ਹੀ ਹੈ ਉਹ ਟੋਭੇ ਤੇ ਨਾ ਨਹਾਉਣ ਵਾਸਤੇ ਪੰਡਿਤ ਇੱਕ ਉੱਥੇ ਦੇ ਰਹਿਣ ਵਾਲਾ ਨਹਾਉਣ ਆਇਆ ਰਾਮ ਰਾਮ ਰਾਮ ਰਾਮ ਰਾਮ ਰਾਮ ਕਰਦਾ ਹੱਥ ਵਿੱਚ ਲਾਲਟੈਨ ਫੜੀ ਤੇ ਗੁਰੂ ਜੀ ਨੇ ਪੰਡਿਤ ਨੂੰ ਰਾਮ ਰਾਮ ਕਰਦੇ ਦੀ ਆਵਾਜ਼ ਸੁਣ ਕੇ ਲਾਲਟੈਨ ਨੇੜੇ ਆ ਗਿਆ ਤੇ ਗੁਰੂ ਜੀ ਕਹਿੰਦੇ ਭਾਈ ਰਾਮ ਦੇ ਆ ਭਗਤਾਂ ਗੱਲ ਸੁਣ ਉਹ ਆਇਆ ਨੇੜੇ ਹੁਣ ਕਲਗੀ ਵੀ ਸੀਸ ਤੇ ਨਹੀਂ ਸੀ ਸਾਦੀ ਜੀ ਦਸਤਾਰ ਗੋਲ ਜੀ ਬੰਨੀ ਹੈ ਚਰਨ ਲਿਬੜੇ ਪਏ ਆ ਚਿੱਕਣ ਨਾਲ ਕੰਡੇ ਵੱਜ ਵੱਜ ਕੇ ਖੂਨ ਵੀ ਚੱਲਦਾ ਕਈ ਜਗ੍ਹਾ ਤੋਂ ਝਾੜੀਆਂ ਨਾਲ ਅੜ ਅੜ ਕੇ ਪਜਾਮੀ ਪਾਟੀ ਪਈ ਪਈ ਚੋਲਾ ਪਾਟਿਆ ਪਿਆ ਤੇ ਗੁਰੂ ਜੀ ਕਹਿੰਦੇ ਆ ਭਾਈ ਕਿਹੜਾ ਪਿੰਡ ਹੈ ਇਹ ਉਹ ਪੰਡਿਤ ਕਹਿੰਦਾ ਜੀ ਇਹ ਬਹਿਲੌਲਪੁਰ ਪਿੰਡ ਹੈ ਗੁਰੂ ਜੀ ਕਹਿੰਦੇ ਅੱਛਾ ਅੱਛਾ ਇੱਥੇ ਦਾ ਪੂਰਨ ਮਸੰਦ ਹੈ ਤੂੰ ਜਾਣਦਾ ਉਹਨੂੰ ਪੂਰਨ ਮਸੰਦ ਇਹ ਕਹਿੰਦਾ ਹਾਂਜੀ ਹਾਂ ਜਿਹੜਾ ਆਨੰਦਪੁਰ ਵਾਲੇ ਗੁਰੂ ਦਾ ਸਿੱਖ ਹੈ ਮਹਾਰਾਜ ਕਹਿੰਦੇ ਹਾਂ ਕਹਿੰਦਾ ਜੀ ਜਾਣਦਾ ਮੈਂ ਗੁਰੂ ਸਾਹਿਬ ਨੇ ਨਹੀਂ ਦੱਸਿਆ ਵੀ ਮੈਂ ਹੀ ਹਾਂ ਆਪਣੇ ਬਾਰੇ ਨਹੀਂ ਕਹਿੰਦਾ ਮੈਂ ਜਾਣਦਾ ਗੁਰੂ ਸਾਹਿਬ ਕਹਿੰਦੇ ਵੀ ਸਾਨੂੰ ਉਹਦੇ ਘਰੇ ਛੱਡ ਆਏਗਾ ਉਹਦੇ ਘਰੇ ਛੱਡ ਆਏਗਾ ਉਹਨੂੰ ਨਾ ਜਿਵੇਂ ਕਹਿ ਲਓ ਤੁਸੀਂ ਵੀ ਤਰਸ ਆ ਗਿਆ ਉਹਨੂੰ ਤਰਸ ਆ ਗਿਆ ਬੇਨਤੀ ਹੈ ਭਾਈ 10 ਮਿੰਟ ਲੱਗਣੇ ਆ ਜਿਹੜੇ ਤੁਸੀਂ ਅੰਮ੍ਰਿਤ ਛਕ ਕੇ ਜਿਹੜੀ ਸੰਗਤ ਆਉਂਦੀ ਹੈ ਨਾ ਇਹ ਵੀ ਬੇਨਤੀ ਹੈ ਵੀ ਉਹ ਕਈ ਕਾਫੀ ਚਿਰ ਤੋਂ ਦਰਬਾਰ ਸਾਹਿਬ 'ਚ ਬੜੇ ਹੁੰਦੇ ਆ ਅੰਮ੍ਰਿਤ ਛਕਣ ਗਏ ਆ 11 ਵਜ ਗਏ ਹੋਣਗੇ 11 ਵਜੇ ਦੇ ਅੰਦਰ ਗਏ ਸੀ ਉੱਥੇ ਵੀ ਬੈਠੇ ਰਹੇ ਆ ਇੱਥੇ ਵੀ ਕਈ ਵਾਰੀ ਕਈਆਂ ਨੇ ਹੁੰਦਾ ਥੋੜਾ ਜਿਹਾ ਕਈ ਵਾਰੀ ਸਰੀਰ ਨੂੰ ਵੀ ਮੁਸ਼ਕਲ ਹੋ ਜਾਂਦੀ ਹੈ ਕਈ ਵਾਰੀ ਸਿਸਟਮ ਇਦਾਂ ਦਾ ਹੁੰਦਾ ਹੈ ਨਾ ਪਰ ਆਪਾਂ ਜਿਹੜੇ ਅੰਮ੍ਰਿਤ ਛੱਕ ਕੇ ਵੀ ਆਏ ਹਾਂ ਤੁਹਾਨੂੰ ਵੀ ਬੇਨਤੀ ਹੈ ਵਿਚਾਰ ਹੁਣ 35 ਹੋ ਗਏ 3:35 ਤੇ ਆਪਾਂ 10-15 ਮਿੰਟ ਲਾਉਣੇ ਨੇ ਜ਼ਿਆਦਾ ਸਮਾਂ 10-15 ਮਿੰਟ ਬਸ ਟਿਕਾ ਰੱਖਣਾ ਜਿਹੜੇ ਅੰਮ੍ਰਿਤ ਛੱਕ ਕੇ ਵੀ ਆਏ ਹੋ ਟਿਕਾ ਬਣਾ ਕੇ ਰੱਖਣਾ ਤੁਹਾਨੂੰ ਵੀ ਬੇਨਤੀ ਹੈ ਸੰਗਤ ਨੂੰ ਵੀ ਜ਼ਿਆਦਾ ਸਮਾਂ ਨਹੀਂ ਆਪਾਂ ਲਾਉਂਦੇ ਖਿਆਲ ਰੱਖਿਓ ਕਿਉਂਕਿ ਆਪਾਂ ਭੇਖੀ ਨਾ ਨਾ ਬਣ ਜਾਈਏ ਕਿਤੇ ਭੇਖੀ ਜਿਹੜੇ ਹੁੰਦੇ ਨੇ ਨਾ ਉੱਤੋਂ ਉੱਤੋਂ ਬਹੁਤ ਗੱਲਾਂ ਕਰਦੇ ਆ ਭੇਖ ਬੜਾ ਖਤਰਨਾਕ ਹੈ ਜਿੱਦਾਂ ਦੇ ਹਾਂ ਉਦਾਂ ਦੇ ਬਣ ਕੇ ਵਿਖਾਈਏ ਜੇ ਲੱਗਦੇ ਆ ਨਾ ਵੀ ਨਾਮ ਧਰੀਕ ਸਿੱਖ ਆ ਅਸੀਂ ਗੁਰੂ ਦੇ ਆ ਲੱਗਦਾ ਸਾਨੂੰ ਵੇਖ ਕੇ ਲੱਗਦਾ ਵੀ ਬੜੇ ਸਿੱਖ ਨੇ ਜੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੇ ਜੀ ਬਾਣੀ ਪੜ੍ਹਦੇ ਆ ਤੇ ਸਾਡੀ ਜ਼ਿੰਦਗੀ ਤੋਂ ਚੀਜ਼ਾਂ ਝਲਕਣੀਆਂ ਚਾਹੀਦੀਆਂ ਉਹ ਗੱਲਾਂ ਅਸੀਂ ਆਪਣੇ ਜੀਵਨ ਵਿੱਚ ਵੀ ਲਾਗੂ ਕਰੀਏ ਹੁਣ ਸੁਣਿਓ ਬਹਿਲੋਲਪੁਰ ਪਿੰਡ 'ਚ ਗੁਰੂ ਸਾਹਿਬ ਗਏ ਹੋਏ ਐ ਤੇ ਉਹ ਕਹਿੰਦਾ ਤਰਸ ਆ ਗਿਆ ਪੰਡਤ ਦੇ ਮਨ 'ਚ ਆਇਆ ਵੀ ਛੱਡ ਹੀ ਆਉਂਦੇ ਆ ਲੈ ਹੀ ਚੱਲ ਉਹ ਪੰਡਤ ਲੈ ਗਿਆ ਕਹਿੰਦਾ ਮੈਂ ਬਾਅਦ 'ਚ ਹੀ ਨਹਾ ਲੂੰ ਜੀ ਪਹਿਲਾਂ ਤੁਹਾਨੂੰ ਛੱਡ ਕੇ ਆਉਣਾ ਘਰੇ ਹੁਣ ਗੁਰੂ ਸਾਹਿਬ ਨੂੰ ਛੱਡਣ ਚਲਿਆ ਗਿਆ ਦਰਵਾਜ਼ਾ ਖੜਕਾਇਆ ਬਾਹਰ ਹਵੇਲੀ ਬਣੀ ਏ ਵੱਡਾ ਦਰਵਾਜ਼ਾ ਹੈ ਉਹ ਦਰਵਾਜ਼ਾ ਖੜਕਾਇਆ ਜਦੋਂ ਖੋਲ੍ਹਿਆ ਤੇ ਪੂਰਨ ਮਸੰਦ ਦਾ ਨੌਕਰ ਹੈ ਜਿਉਣਾ ਉਹਦਾ ਨਾਂ ਹੈ ਜਿਉਣਾ ਮੱਝਾਂ ਦੇ ਵਿੱਚ ਹੀ ਆਪਣੀ ਮੰਜੀ ਡਾਹ ਕੇ ਪਿਆ ਰਹਿੰਦਾ ਹੈ ਪਸ਼ੂਆਂ ਦੇ ਵਿੱਚ ਹੀ ਮੰਜੀ ਡਾਹੀ ਹੁੰਦੀ ਹੈ ਉਹਦੀ ਉੱਪਰ ਚਵਾਰੇ ਦੇ ਵਿੱਚ ਪੂਰਨ ਮਸੰਦ ਆਪ ਰਹਿੰਦਾ ਉਹਦਾ ਪਰਿਵਾਰ ਰਹਿੰਦਾ ਇਹ ਥੱਲੇ ਹੀ ਪਿਆ ਹੈ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਪੰਡਿਤ ਕਹਿਣ ਲੱਗਾ ਅੰਦਰ ਵਾੜ ਲਓ ਤੁਹਾਨੂੰ ਮਿਲਣ ਆਇਆ ਕੋਈ ਮੈਂ ਚੱਲਿਆ ਗੁਰੂ ਸਾਹਿਬ ਨੂੰ ਅੰਦਰ ਵਾੜ ਲਿਆ ਉਹਨੇ ਦਰਵਾਜ਼ਾ ਬੰਦ ਕਰ ਲਿਆ ਪੰਡਿਤ ਵਾਪਸ ਮੁੜ ਗਿਆ ਇਹਨੇ ਆਪਣੀ ਮੰਜੀ ਜਿਹੜੀ ਡਾਈ ਹੋਈ ਸੀ ਉਹਦੇ ਤੇ ਵਾ ਲਿਆ ਗੁਰੂ ਸਾਹਿਬ ਨੂੰ ਲਾਲਟੈਨ ਜਗਾ ਕੇ ਐਦਾਂ ਵੇਖਦਾ ਕਹਿੰਦਾ ਹਾਂਜੀ ਦਗ ਦਗ ਕਰਦਾ ਚਿਹਰਾ ਹਸੂ ਹਸੂ ਕਰਦਾ ਸਾਦੀ ਜੀ ਦਸਤਾਰ ਬੰਨੀ ਹੋਈ ਹੈ ਪੰਜਾਬੀ ਪਾਟੀ ਵੇਖੀ ਚਿੱਕੜ ਦੇ ਚਰਨ ਲਿਪੜੇ ਪਏ ਐ ਫੋਨ ਚੱਲਦਾ ਵੀ ਦਿਸਦਾ ਹੈ ਤੇ ਜਿਉਣਾ ਵੇਖਦਾ ਵੀ ਅੱਗੇ ਕਦੀ ਅੱਗੇ ਨਹੀਂ ਕਦੇ ਵੇਖਿਆ ਇਹ ਕੌਣ ਹੈ ਵੇਖਿਆ ਨਹੀਂ ਕਦੇ ਪਹਿਲਾਂ ਕਹਿੰਦਾ ਹਾਂਜੀ ਦੱਸੋ ਸਵੇਰੇ ਸਵੇਰੇ ਕੌਣ ਹੋ ਕਿੱਥੋਂ ਆਏ ਤੁਸੀਂ ਗੁਰੂ ਸਾਹਿਬ ਕਹਿੰਦੇ ਪੂਰਨ ਦਾ ਹੀ ਘਰ ਹੈ ਨਾ ਕਹਿੰਦਾ ਹਾਂਜੀ ਮਹਾਰਾਜ ਕਹਿੰਦੇ ਬੁਲਾ ਉਹਨੂੰ ਕੀ ਕਰਦਾ ਕਿੱਥੇ ਹੈ ਕਹਿੰਦੇ ਜੀ ਉੱਪਰ ਆਰਾਮ ਕਰਦੇ ਹੋਣ ਗੁਰੂ ਸਾਹਿਬ ਕਹਿੰਦੇ ਉੱਠਿਆ ਨਹੀਂ ਅਜੇ ਕਹਿੰਦੇ ਨਹੀਂ ਵੀ ਦੱਸੋ ਮੈਂ ਉਠਾ ਦਿਆਂ ਮਹਾਰਾਜ ਕਹਿੰਦੇ ਉਠਾ ਬੁਲਾ ਅਸੀਂ ਮਿਲਣਾ ਉਹਨੂੰ ਇਹ ਕਹਿੰਦਾ ਜੀ ਮੈਂ ਬੁਲਾ ਤੇ ਲਿਆਉਣਾ ਪਰ ਕੀ ਦੱਸਾਂ ਵੀ ਕੌਣ ਆਇਆ ਦੱਸਣਾ ਤੇ ਪੈਣਾ ਹੀ ਹੈ ਮਾਲਕ ਨੂੰ ਵੀ ਕੌਣ ਆਇਆ ਥੱਲੇ ਗੁਰੂ ਸਾਹਿਬ ਕਹਿੰਦੇ ਆਨੰਦਪੁਰ ਤੋਂ ਮੈਂ ਆਇਆ ਤੇ ਨਾਮ ਮੇਰਾ ਗੋਬਿੰਦ ਸਿੰਘ ਹੈ ਇਦਾਂ ਹੀ ਦੱਸਣਾ ਸੀ ਕੋਈ ਕਿਸੇ ਦਾ ਜਿੱਡਾ ਵੱਡਾ ਮਰਜ਼ੀ ਕੋਈ ਨਾਂ ਰੱਖ ਲਵੇ ਪਰ ਜਦੋਂ ਆਪ ਦੱਸਣਾ ਤਾਂ ਫਿਰ ਇਦਾਂ ਹੀ ਦੱਸਣਾ ਮੇਰਾ ਨਾਂ ਗੋਬਿੰਦ ਸਿੰਘ ਹੈ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜੇ ਮਾਂ ਗੁਜਰੀ ਨੂੰ ਕੋਈ ਪੁੱਛੇ ਵੀ ਦੱਸੋ ਜੀ ਤੁਹਾਡਾ ਨਾਂ ਜਿਵੇਂ ਬੀਬੀਆਂ ਲਿਖਾਉਂਦੀਆਂ ਨੇ ਵੀ ਮੇਰਾ ਨਾਂ ਆ ਹੈ ਜੇ ਪੁੱਛੇ ਵੀ ਮੇਰਾ ਨਾਂ ਕੀ ਗੁਜਰੀ ਭਾਈ ਮੇਰਾ ਨਾਂ ਤੇ ਗੁਜਰੀ ਲਿਖ ਲੈ ਭਾਈ ਲਿਖ ਲੈ ਭਾਈ ਤੁਹਾਡੇ ਪਤੀ ਦਾ ਨਾਂ ਉਹਨਾਂ ਦਾ ਨਾਂ ਤੇਗ ਬਹਾਦਰ ਤੁਹਾਡੇ ਸਹੁਰੇ ਦਾ ਵੇਖੋ ਕੈਸੀ ਸ਼ਖਸੀਅਤ ਕਿੱਦਾਂ ਕਿੱਦਾਂ ਸਤਿਕਾਰਤ ਹਸਤੀਆਂ ਹੈਗੇ ਤੁਹਾਡੇ ਸਹੁਰੇ ਦਾ ਨਾਂ ਕੀ ਹੈ ਗੁਰੂ ਹਰਗੋਬਿੰਦ ਸਾਹਿਬ ਅੱਛਾ ਬੇਬੇ ਬੱਚਾ ਵੀ ਕੋਈ ਹੈ ਹਾਂ ਭਾਈ ਇੱਕ ਪੁੱਤ ਹੈ ਕੀ ਨਾਂ ਹੈ ਇੱਕੋ ਹੀ ਹੈ ਮੇਰਾ ਕੀ ਨਾਂ ਹੈ ਉਹਦਾ ਨਾਂ ਗੋਬਿੰਦ ਸਿੰਘ ਨਾਂ ਲੈਣ ਲੱਗਿਆ ਵੀ ਜੇ ਸੱਚਮੁੱਚ ਜੇ ਇਦਾਂ ਇਦਾਂ ਮਾਹੌਲ ਹੋਵੇ ਜਿੱਦਾਂ ਇਹੋ ਜਿਹੀ ਸ਼ਖਸੀਅਤ ਦਾ ਨਾਂ ਲੈਣ ਲੱਗਿਆ ਮੇਰਾ ਪੁੱਤ ਹੈ ਗੋਬਿੰਦ ਸਿੰਘ ਬੇਬੇ ਇੱਕ ਪੁੱਤ ਹੈ ਹਾਲ ਪੁੱਤ ਕੀ ਗੋਬਿੰਦ ਸਿੰਘ ਇਦਾਂ ਦੇ ਬਣਿਆ ਕਰੋ ਮਾਵਾਂ ਨਾਂ ਦੱਸਣ ਲੱਗੀਆਂ ਮਾਨ ਕਰਨ ਵੀ ਉਹ ਪੁੱਤ ਹੈ ਮੇਰਾ ਮੇਰੇ ਵੀਰੋ ਭਾਈਓ ਇਦਾਂ ਦੇ ਬਣੋ ਮਾਂ ਜਦੋਂ ਸਾਡਾ ਨਾਂ ਲਵੇ ਨਾ ਤੇ ਉਹਨੂੰ ਮਾਨ ਹੋਵੇ ਬੇਬੇ ਪੋਤਾ ਵੀ ਹੈ ਕੋਈ ਚਾਰ ਨੇ ਭਾਈ ਸੁੱਖ ਨਾਲ ਚਾਰ ਨੇ ਇੱਕ ਅਜੀਤ ਸਿੰਘ ਇੱਕ ਜੁਝਾਰ ਸਿੰਘ ਇੱਕ ਜੋਰਾਵਰ ਸਿੰਘ ਇੱਕ ਛੋਟਾ ਜਿਹਾ ਫਤਿਹ ਸਿੰਘ ਕੈਸਾ ਪਰਿਵਾਰ ਹੈ ਵੇਖੋ ਕਿੱਦਾਂ ਦੀ ਫੈਮਿਲੀ ਹੈ ਮਾਤਾ ਜੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੈਂ ਆਨੰਦਪੁਰ ਸਾਹਿਬ ਤੋਂ ਆਇਆ ਨਾਂ ਮੇਰਾ ਗੋਬਿੰਦ ਸਿੰਘ ਉਹ ਤੇ ਉੱਥੇ ਚੜ੍ਹੀ ਹੋ ਗਿਆ ਏਦਾਂ ਖੜ ਹੀ ਗਿਆ ਕਹਿੰਦਾ ਤੁਸੀਂ ਸੱਚੇ ਪਾਤਸ਼ਾਹ ਇਹਨੇ ਸੁਣਿਆ ਬਹੁਤ ਸੀ ਕਿਉਂਕਿ ਘਰ 'ਚ ਸਤਸੰਗ ਹੁੰਦੀ ਸੀ ਤੇ ਪੂਰਨ ਮਸੰਦ ਅਗਰਾਹੀਆਂ ਇਕੱਠੀਆਂ ਕਰ ਕਰਕੇ ਦਸਵੰਧ ਲੋਕਾਂ ਦਾ ਇਕੱਠਾ ਕਰਕੇ ਲੈ ਕੇ ਜਾਂਦਾ ਸੀ ਆਨੰਦਪੁਰ ਗੱਲ ਸਤਸੰਗ ਤੇ ਹੁੰਦਾ ਹੀ ਰਹਿੰਦਾ ਸੀ ਘਰ 'ਚ ਨੌਕਰ ਸੀ ਸੁਣਦਾ ਤੇ ਰਹਿੰਦਾ ਸੀ ਪਰ ਦਰਸ਼ਨ ਨਹੀਂ ਸੀ ਕਦੀ ਕੀਤੇ ਇਹਦਾ ਵੀ ਜੀ ਬੜਾ ਕਰਦਾ ਸੀ ਦਰਸ਼ਨ ਕਰਨ ਨੂੰ ਜਦੋਂ ਮਹਾਰਾਜ ਦੀ ਗੱਲ ਸੁਣੀ ਵੀ ਗੋਬਿੰਦ ਸਿੰਘ ਮੱਥਾ ਇਹਨੇ ਤੇ ਚਰਨਾਂ ਦੇ ਲਿਬੜਿਆਂ ਦੇ ਉੱਤੇ ਹੀ ਮੱਥਾ ਟੇਕਦਾ ਫਟਾਫਟ ਚਰਨ ਸਾਫ਼ ਕੀਤੇ ਉਹ ਕੰਡੇ ਕੱਢਣ ਲੱਗ ਪਿਆ ਅੱਗ ਬਾਲਦੀ ਨੇੜੇ ਲਓ ਮਹਾਰਾਜ ਕੋਲ ਬਹਿ ਗਏ ਹੱਥ ਸੇਕ ਲਓ ਹੱਥ ਪੈਰ ਠੰਡੇ ਹੋਏ ਪਏ ਐ ਅੱਖਾਂ ਚੋਂ ਪਾਣੀ ਚੱਲੇ ਇੱਥੇ ਹੀ ਬਾ ਲਿਆ ਜੀ ਮੈਂ ਤੇ ਤੁਹਾਨੂੰ ਦੋ ਚਾਰ ਮਿੰਟਾਂ ਚ ਫਟਾਫਟ ਧੂਣੀ ਲਾ ਕੇ ਅੱਗ ਬਾਲ ਕੇ ਤੇ ਮਹਾਰਾਜ ਦੇ ਬਸਤਰ ਆਪਣਾ ਚਰਨ ਸਾਫ਼ ਕਰਕੇ ਤੇ ਫਿਰ ਚੜ੍ਹਿਆ ਪੌੜੀਆਂ ਮੈਂ ਹੁਣੇ ਲਿਆਉਣਾ ਸੱਦ ਕੇ ਜ਼ੋਰ ਜ਼ੋਰ ਨਾਲ ਦਰਵਾਜ਼ਾ ਖੜਕਾਉਂਦਾ ਪੂਰਨ ਮਸੰਦ ਅੰਦਰੋਂ ਬਾਹਰ ਨਿਕਲਿਆ ਕੱਪੜੇ ਜੇ ਪਾਉਂਦਾ ਕਹਿੰਦਾ ਕੀ ਗੱਲ ਜਿਉਣਿਆ ਇੰਨਾ ਰੌਲਾ ਪਾ ਤਾ ਕਾਹਦੀ ਅੱਤ ਚੱਕਦੀ ਤੈਂ ਸਵੇਰੇ ਸਵੇਰੇ ਕਹਿੰਦੇ ਜਿੱਥੇ ਛੇਤੀ ਥੱਲੇ ਚੱਲੋ ਛੇਤੀ ਥੱਲੇ ਚਲੀ ਹੋਇਆ ਕੀ ਹੈ ਕਹਿੰਦਾ ਥੱਲੇ ਗੁਰੂ ਗੋਬਿੰਦ ਸਿੰਘ ਆਏ ਕਹਿੰਦਾ ਹੈ ਪੂਰਨ ਮਸੰਦ ਕਹਿੰਦਾ ਗੁਰੂ ਗੋਬਿੰਦ ਸਿੰਘ ਕਹਿੰਦੇ ਹਾਂ ਥੱਲੇ ਆਏ ਇਹ ਖੜ ਗਿਆ ਹੁਣ ਇਹਨੂੰ ਤੇ ਫਟਾਫਟ ਥੱਲੇ ਭੱਜ ਲੂਏ ਤੇ ਮੇਰੇ ਤੋਂ ਅੱਗੇ ਭੱਜੂ ਉਤਰੂ ਪੌੜੀਆਂ ਉਹਦੇ ਅੜਕੀ ਖੜ ਗਿਆ ਕਹਿੰਦਾ ਅੱਛਾ ਇਕੱਲੇ ਹੀ ਰਹੇ ਭਲਾ ਇਕੱਲੇ ਹੀ ਆਏ ਅਗਰਾਹੀਆਂ ਵਾਲੇ ਸੀ ਨਾ ਇਹ ਲੋਕ ਪੈਸੇ ਕਰਾਹੀਆਂ ਮਸੰਦ ਸੀ ਇਹ ਅੰਦਰ ਪਿਆਰ ਕਿੱਥੇ ਸੀ ਇਹਨਾਂ ਦੇ ਉਹ ਖੜ ਗਿਆ ਉੱਥੇ ਆਮ ਬੰਦਾ ਮਰਦਾ ਭਾਈ ਇਹੋ ਜਿਹੇ ਬੰਦੇ ਅੱਗੇ ਲੱਗੇ ਜਿਹੜੇ ਕਿੱਥੇ ਹੁੰਦੇ ਨੇ ਇੱਦਾਂ ਦੇ ਉਹ ਖੜ ਗਿਆ ਕਹਿੰਦਾ ਅੱਛਾ ਇਕੱਲੇ ਹੀ ਨੇ ਕਹਿੰਦੇ ਹਾਂ ਕੋਈ ਨਹੀਂ ਨਾਲ ਕੋਈ ਹਾਥੀ ਘੋੜੇ ਕੁਛ ਨਹੀਂ ਇਕੱਲਾ ਇੱਕ ਘੋੜਾ ਵੀ ਨਹੀਂ ਉਹ ਤੇ ਫਲਾਣਾ ਪੰਡਿਤ ਲੈ ਕੇ ਆਇਆ ਸੀ ਅੰਦਰ ਵਾੜਿਆ ਮੈਂ ਤੇ ਬੂਆ ਜਦੋਂ ਬਿਠਾ ਕੇ ਮੰਜੀ ਤੇ ਫੇਰ ਪੁੱਛਿਆ ਜਦੋਂ ਉਹਨਾਂ ਨੇ ਨਾਂ ਦੱਸਿਆ ਮੈਨੂੰ ਤੇ ਪਤਾ ਫੇਰ ਲੱਗਿਆ ਗੁਰੂ ਗੋਬਿੰਦ ਸਿੰਘ ਨੇ ਮੈਂ ਤੇ ਭੱਜ ਕੇ ਤੁਹਾਡੇ ਕੋਲ ਆ ਗਿਆ ਉਸ ਵੇਲੇ ਛੇਤੀ ਚੱਲੋ ਅੱਛਾ ਬੰਦਾ ਵੀ ਨਾਲ ਕੋਈ ਨਹੀਂ ਕਹਿੰਦੇ ਇਕੱਲੇ ਹੀ ਨੇ ਜੀ ਤਲਵਾਰ ਇੱਕ ਸ੍ਰੀ ਸਾਹਿਬ ਹੈ ਮਿਆਨ ਤੋਂ ਬਿਨਾ ਇੱਕੋ ਇੱਕ ਤਲਵਾਰ ਫੜੀ ਮਿਆਨ ਤੋਂ ਬਿਨਾ ਹੀ ਹੈ ਇਕੱਲੇ ਹੀ ਨੇ ਫਿਰ ਤੈਨੂੰ ਕੀ ਪੁੱਛਿਆ ਕਹਿੰਦਾ ਜੀ ਕੰਡੇ ਵੱਜੇ ਪਏ ਐ ਖੂਨ ਚੱਲਦਾ ਹੈ ਮੈਂ ਚਿੱਕੜ ਸਾਫ਼ ਪੈਰਾਂ ਚੋਂ ਕੀਤਾ ਹੈ ਛੇਤੀ ਛੇਤੀ ਉੱਪਰ ਲਿਆਓ ਨਵੇਂ ਬਸਤਰ ਪਵਾਓ ਠੰਡ ਬਹੁਤ ਹੈ ਰਜਾਈ ਚ ਵਾੜੋ ਕਹਿੰਦੇ ਤੈਨੂੰ ਕੀ ਪੁੱਛਿਆ ਆ ਕੇ ਉਹਨਾਂ ਨੇ ਕਹਿੰਦੇ ਮੈਨੂੰ ਪੁੱਛਿਆ ਤੁਹਾਡੇ ਬਾਰੇ ਫਿਰ ਤੈਂ ਕੀ ਕਿਹਾ ਕਹਿੰਦੇ ਮੈਂ ਕਿਹਾ ਜੀ ਮੈਂ ਸੱਜ ਕੇ ਲਿਆਉਣਾ ਉੱਤੇ ਆਰਾਮ ਕਰਦੇ ਐ ਤੇ ਪੂਰਨ ਮਸੰਦ ਗੁਪਤ ਕੀ ਕਹਿੰਦਾ ਕਹਿੰਦਾ ਕਮਲਿਆ ਤੈਂ ਕਿਉਂ ਕਹਿਤਾ ਵੀ ਮੈਂ ਘਰੇ ਆ ਤੈਂ ਕਿਉਂ ਕਹਿਤਾ ਮੈਂ ਘਰੇ ਆ ਇਹ ਤੇ ਹੱਕਾ ਪੱਕਾ ਹੀ ਰਹਿ ਗਿਆ ਗੱਲ ਸੁਣ ਕੇ ਵੀ ਕਹਿੰਦਾ ਕੀ ਐ ਇਹ ਤੇ ਸਿਫਤਾਂ ਕਰਦਾ ਨਹੀਂ ਥੱਕਦਾ ਨੇੜੇ ਟੁੱਕ ਟੁੱਕ ਬਹਿੰਦੀ ਏ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ ਏ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸਭ ਰੱਸੀਆਂ ਤੇ ਬਣ ਬਣ ਡੰਗ ਜਾਂਦੇ ਬੁਰੇ ਭਲੇ ਦੀ ਕੋਈ ਨਹੀਂ ਪਰਖ ਕਰਦਾ ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈਂ ਲੋਕਾਂ ਲਾਹ ਇਸ ਜਹਾਨ ਚੋਂ ਖੱਟ ਜਾਂਦੇ ਸਾਡੇ ਗੁਰੂ ਸਾਹਿਬ ਸਾਨੂੰ ਸਿਖਾਉਂਦੇ ਐ ਕਿਹਦੇ ਪਾਣੀ ਹਾਰ ਹੋ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ ਮੇਰੇ ਨਾਲ ਵੀ ਇਦਾਂ ਹੁੰਦੀ ਰਹੀ ਹੈ ਆਪੋ ਸਤਨਾਮ ਮੇਰੀ ਬਾਸ ਲੱਗ ਜਾਂਦਾ ਲਾਂਬੇ ਦੇਣ ਵੀ ਧੋਖਾ ਕਰ ਗਿਆ ਓਏ ਮੇਰੇ ਨਾਲ ਭੈਂ ਕਰ ਗਿਆ ਮੇਰੇ ਨਾਲ ਦਗਾ ਕਰ ਗਿਆ ਇਹ ਮੇਰੇ ਨਾਲ ਵੀ ਹੋਈ ਹੈ ਕਿਹੜੇ ਬਾਗ ਦੀ ਮੂਲੀ ਹੈ ਤੂੰ ਇਦਾਂ ਹੀ ਚੱਲਦਾ ਸਿਸਟਮ ਸੰਸਾਰ ਦਾ ਇਦਾਂ ਦਾ ਹੁਣ ਵੇਖਿਓ ਉਹ ਪੂਰਨ ਮਸੰਦ ਕਹਿੰਦਾ ਮਹਾਰਾਜ ਜਦੋਂ ਜਿਉਣਾ ਕਹਿੰਦਾ ਜੀ ਕਹਿੰਦਾ ਤੂੰ ਐਂ ਕਿਉਂ ਕਹਿੰਦਾ ਜਾ ਫਿਰ ਜੇ ਹੁਣ ਕਹਿ ਹੀ ਦਿੱਤਾ ਜਾ ਥੱਲੇ ਜਾ ਕੇ ਕਹਿ ਦੇ ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ ਜਿੱਤੇ ਲੋੜ ਹੋਈ ਉਹਦੇ ਆਪੇ ਅਨੰਦਪੁਰ ਆ ਕੇ ਦਰਸ਼ਨ ਕਰ ਲਾਂਗੇ ਫੌਜਾਂ ਤੁਹਾਡੇ ਮਗਰ ਲੱਗੀਆਂ ਖਤਰਾ ਬਹੁਤ ਹੈ ਛੇਤੀ ਤੋਂ ਛੇਤੀ ਸਾਡੇ ਘਰੋਂ ਬਾਹਰ ਹੋ ਜਾ ਪੂਰਨ ਮਸੰਦ ਜਾ ਕੇ ਦੇ ਜਾ ਕੇ ਇੰਨਾ ਕਹਿ ਕੇ ਉਹਨੇ ਕੁੰਡੀ ਲਾ ਲਈ ਜਿਉਣਾ ਤੇ ਉੱਥੇ ਖੜਾ ਰਹਿ ਗਿਆ ਵੀ ਮੈਂ ਹੁਣ ਆਹ ਹੁਣ ਕੀ ਬਣਿਆ ਉਹਦੀ ਸ਼ਰਧਾ ਸੀ ਉਹਦੇ ਅੰਦਰ ਤੇ ਪਿਆਰ ਸੀ ਉਹ ਹੁਣ ਥੱਲੇ ਨੂੰ ਤੁਰਿਆ ਆਵੇ ਵੀ ਮੈਂ ਕਹੂੰ ਕਿੱਦਾਂ ਲੱਤਾਂ ਕੰਬਣ ਹੌਲੀ ਹੌਲੀ ਚੜਿਆ ਤੇ ਬੜੇ ਚਾਅ ਨਾਲ ਸੀ ਜਦੋਂ ਜਮੇ ਹੀ ਹੌਲੀ ਹੌਲੀ ਤੁਰਿਆ ਆਵੇ ਤੇ ਮਹਾਰਾਜ ਨੇ ਆਵਾਜ਼ ਮਾਰ ਕੇ ਤੁਰਿਆ ਤੁਰਿਆ ਜਿਉਣਿਆ ਆ ਜਾ ਭਾਈ ਆ ਜਾ ਮਹਾਰਾਜ ਕਹਿੰਦੇ ਨੇ ਜਿਉਣਿਆ ਤੈਨੂੰ ਕੁਛ ਬੋਲਣ ਦੀ ਲੋੜ ਨਹੀਂ ਟਿੱਕੀ ਰਾਤ ਹੈ ਮੈਂ ਸਾਰਾ ਕੁਝ ਸੁਣ ਲਿਆ ਮੈਨੂੰ ਸੁਣ ਗਿਆ ਸਾਰਾ ਥੱਲੇ ਸੁਣਦਾ ਹੀ ਸੀ ਜੇ ਪੂਰਨ ਉੱਤੇ ਬੋਲਦਾ ਮੈਨੂੰ ਥੱਲੇ ਖੜੇ ਨੂੰ ਸੁਣਦਾ ਚੱਲ ਤੇਰਾ ਕਾਹਦਾ ਕਸੂਰ ਹੈ ਇਹਦੇ ਵਿੱਚ ਤੇਰਾ ਕੀ ਕਸੂਰ ਹੈ ਪਤਾ ਹੀ ਆ ਇਦਾਂ ਹੁੰਦੀ ਹੋਈ ਹੁੰਦੀ ਹੈ ਚੰਗਾ ਭਾਈ ਆਪਾਂ ਚੱਲਦੇ ਹਾਂ ਤੇ ਤੇਰੀ ਭਾਵਨਾ ਬਹੁਤ ਹੈ ਤੇਰੀ ਸੇਵਾ ਥਾਂ ਪਵੇ ਇੰਨਾ ਕਹਿ ਕੇ ਮਹਾਰਾਜ ਤੁਰਨ ਲੱਗੇ ਜਿਉਣੇ ਨੇ ਫਿਰ ਚਰਨ ਫੜੇ ਕਹਿੰਦਾ ਮਹਾਰਾਜ ਮੇਰੇ ਕੋਲ ਤੇ ਛੱਪਰੀ ਵੀ ਨਹੀਂ ਅੱਜ ਤੱਕ ਰੱਬ ਤੇ ਗਿਲੇ ਨਹੀਂ ਕੀਤੇ ਪਰ ਅੱਜ ਗਿਲਾ ਹੈ ਮੈਨੂੰ ਵੀ ਜੇ ਮੇਰੇ ਕੋਲ ਛੱਪਰੀ ਵੀ ਹੁੰਦੀ ਤੁਹਾਨੂੰ ਉੱਥੇ ਲੈ ਜਾਣਾ ਸੀ ਮੈਂ ਆ ਤੇ ਘਰ ਨਹੀਂ ਮੇਰਾ ਮੈਂ ਤੇ ਆਪ ਬਗਾਨਿਆਂ ਦੇ ਬੈਠਾ ਤੁਹਾਨੂੰ ਕਿੱਥੇ ਲੈ ਜਾਣਾ ਜਿਉਣੇ ਨੇ ਫਿਰ ਇੱਕ ਟਿੰਡ ਖੂਹ ਲਾਉਣਾ ਸੀ ਟਿੰਡਾਂ ਰੱਖੀਆਂ ਹੋਈਆਂ ਸੀ ਘਰ ਚ ਇੱਕ ਟਿੰਡ ਚੁੱਕੀ ਉਹ ਟਿੰਡ ਚੱਕ ਕੇ ਤੇ ਉਹਦੇ ਵਿੱਚ ਰੱਸੀ ਬੰਨ ਕੇ ਨਾ ਉਹਦੇ ਨਾਲ ਮੁੰਜ ਦੀ ਰੱਸੀ ਬੰਨ ਕੇ ਵਿੱਚ ਉਹਦੇ ਅੱਗ ਪਾਤੀ ਕਹਿੰਦਾ ਠੰਡ ਬਹੁਤ ਜ਼ਿਆਦਾ ਜਿੱਥੇ ਕਿ ਤੱਕ ਜਾਂਦੀ ਹੈ ਉੱਥੇ ਤੱਕ ਲੈ ਜਿਓ ਸੇਕ ਆਉਂਦਾ ਰਹੂ ਮਾੜਾ ਮੋਟਾ ਉਹਦੇ 'ਚ ਹੀ ਅੱਗ ਪਾਤੀ ਉਹੀ ਮਹਾਰਾਜ ਫੜ ਕੇ ਲੈ ਗਏ ਜਿਉਣਾ ਗੇਟ ਤੱਕ ਛੱਡਣ ਗਿਆ ਤੁਰਨ ਲੱਗਿਆਂ ਨੂੰ ਫਿਰ ਨਮਸਕਾਰ ਕੀਤੀ ਚੰਗਾ ਭਾਈ ਤੇਰੀ ਸੇਵਾ ਥਾਏ ਪਵੇ ਜਿਉਣਿਆ ਮਹਾਰਾਜ ਉੱਥੋਂ ਚਲੇ ਗਏ ਜਿਉਣਾ ਛੱਡ ਕੇ ਨੌਕਰੀ ਉਦੋਂ ਬਾਅਦ ਉਹ ਵੀ ਮਗਰ ਹੀ ਚਲਿਆ ਗਿਆ ਸੀ ਲੱਭਦਾ ਹੀ ਰਿਹਾ ਗੁਰੂ ਸਾਹਿਬ ਨੂੰ ਬਾਅਦ 'ਚ ਵੀ ਗਏ ਕਿੱਧਰ ਨੂੰ ਉਹੀ ਗੁਰੂ ਸਾਹਿਬ ਫਿਰ ਉੱਥੋਂ ਚੱਲ ਕੇ ਮਾਛੀਵਾੜ ਦੇ ਜੰਗਲ 'ਚ ਗਏ ਤੇ ਅੱਗ ਬੁੱਝ ਗਈ ਸੀ ਕੰਡਿਆਂ ਤੇ ਪਏ ਸੀ ਉਹੀ ਜਿਹੜਾ ਸਰਾਣਾ ਟਿੰਡ ਸੀ ਜਿਹੜੀ ਉਸੇ ਟਿੰਡ ਨੂੰ ਗੁਰੂ ਸਾਹਿਬ ਨੇ ਸਰਾਣੇ ਥੱਲੇ ਰੱਖ ਲਿਆ ਸੀ ਜਿਹਨੂੰ ਕਹਿੰਦੇ ਟਿੰਡ ਦਾ ਸਰਾਣਾ ਲਾਇਆ ਬਹਿਲੋਲਪੁਰ ਪਿੰਡ ਦੇ ਜਿਉਣੇ ਨੇ ਟਿੰਡ ਦਿੱਤੀ ਸੀ ਜੇ ਅੱਗ ਪਾ ਕੇ ਉਹਦੇ ਵਿੱਚ ਤੇ ਪੂਰਨ ਮਸੰਦ ਜਿਹੜਾ ਭੇਖ ਕਰਦਾ ਨਹੀਂ ਸੀ ਥੱਕਦਾ ਗੱਲਾਂ ਕਰਦਾ ਨਹੀਂ ਸੀ ਥੱਕਦਾ ਜਿਹੜਾ ਵੱਡੀਆਂ ਵੱਡੀਆਂ ਐਦਾਂ ਕਰ ਦਿਆਂਗੇ ਜੀ ਆਹ ਕਰ ਦਿਆਂਗੇ ਜੀ ਆਹ ਕਰ ਦਿਆਂਗੇ ਅੱਜ ਨਹੀਂ ਖੜਿਆ ਜਦੋਂ ਲੋੜ ਪੈਣੀ ਸੀ ਉੱਥੇ ਨਹੀਂ ਖੜਿਆ ਜਿਉਣਾ ਵਾਹਿਗੁਰੂ ਪੂਰਨ ਮਸੰਦ ਉੱਥੇ ਨਹੀਂ ਖੜ ਸਕਿਆ ਫਿਰ ਕੰਡਿਆਂ ਦੀ ਸੇਜ ਵਿਛਾ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧੰਨ ਦਸ਼ਮੇਸ਼ ਪਿਤਾ ਮਾਛੀਵਾੜ ਦੇ ਜੰਗਲ ਵਿੱਚ ਸੱਚੇ ਪਾਤਸ਼ਾਹ ਟਿੰਡ ਦਾ ਸਰਾਣਾ ਲਾ ਕੇ ਪਏ ਫਿਰ ਦਇਆ ਸਿੰਘ ਹੋਣੀ ਆਏ ਆ ਜਦੋਂ ਉਹਨਾਂ ਨੇ ਹੌਲੀ ਹੌਲੀ ਗੁਰੂ ਸਾਹਿਬ ਨੂੰ ਲੱਭਿਆ ਜਦੋਂ ਐ ਪਿਆਂ ਨੂੰ ਵੇਖ ਕੇ ਜੰਗਲ ਦੇ ਜਾਨਵਰੋ ਸੁੱਤਾ ਜਾਗ ਪਵੇ ਨਾ ਵਾਹੀ ਵੀ ਕੋਈ ਪੰਛੀ ਵੀ ਨਾ ਬੋਲੇ ਆਰਾਮ ਕਰ ਲੈਣ ਤਿੰਨ ਦਿਨ ਹੋ ਗਏ ਆਰਾਮ ਨਹੀਂ ਕੀਤਾ ਐਂ ਪਏ ਐ ਜਦੋਂ ਇਦਾਂ ਕੋਈ ਕੁਰਬਾਨੀ ਵਾਲਾ ਅੱਗੇ ਲੱਗਦਾ ਨਾ ਫਿਰ ਕੁਰਬਾਨ ਹੋਣ ਨੂੰ ਜੀ ਕਰਦਾ ਆ ਸਾਡਾ ਜੀ ਕਰਦਾ ਕੁਰਬਾਨ ਹੋਣ ਨੂੰ ਅੱਜ ਦੇ ਆਗੂਆਂ ਨੂੰ ਵੇਖ ਕੇ ਆਗੂਆਂ ਨੂੰ ਬੇਈਮਾਨਾਂ ਨੂੰ ਵੇਖ ਕੇ ਬੇਈਮਾਨ ਪੈਦਾ ਹੁੰਦੇ ਐ ਅਗਲਾ ਕਹਿੰਦਾ ਯਾਰ ਇਹਨੇ ਏਡੀ ਕੋਠੀ ਬਣਾ ਲਈ ਮੈਂ ਕਿਵੇਂ ਬਣਾਉਂ ਇਹ ਇਹ ਇਹ ਇਹ ਇਸ ਕੰਮ 'ਚ ਪਿਆ ਸੀ ਕਿੰਨਾ ਕਿੰਨਾ ਪੈਸਾ ਇਕੱਠਾ ਕਰ ਗਿਆ ਮੈਂ ਕਿਵੇਂ ਕਰੂੰ ਬੰਦਾ ਐ ਬੇਈਮਾਨਾਂ ਨੂੰ ਵੇਖ ਕੇ ਬੇਈਮਾਨਾਂ ਦੀ ਇੱਛਾ ਬਣਦੀ ਐ ਵੀ ਅਸੀਂ ਵੀ ਬੇਈਮਾਨੀ ਕਰੀਏ ਇਦਾਂ ਦੀ ਅੱਜ ਦੇ ਆਗੂਆਂ ਨੂੰ ਵੇਖ ਕੇ ਤੇ ਲੋਕੀ ਇਦਾਂ ਕਰਦੇ ਆ ਵੀ ਪੈਸਾ ਬਹੁਤ ਮਿਲੂ ਇਸ ਲਾਈਨ 'ਚ ਪੈ ਜਾਈਏ ਪਰ ਜਦੋਂ ਕੁਰਬਾਨੀ ਵਾਲੇ ਆਗੂ ਪੈਦਾ ਹੁੰਦੇ ਸੀ ਜਦੋਂ ਉਹ ਜਾਨਾਂ ਵਾਰਨ ਵਾਲੇ ਸੀ ਤੇ ਉਹਨਾਂ ਦੇ ਮਗਰ ਲੱਗਣ ਵਾਲਿਆਂ ਦਾ ਵੀ ਜੀ ਕਰਦਾ ਸੀ ਵੀ ਆਪਾਂ ਵੀ ਕੁਰਬਾਨ ਜਦੋਂ ਐ ਵੇਖੋ ਨਾ ਹੁਣ ਗੁਰੂ ਸਾਹਿਬ ਐ ਹੋਣ ਐ ਸਾਹਮਣੇ ਆਪਾਂ ਇੱਥੇ ਬੈਠੇ ਆ ਨਾ ਆਪਾਂ ਲੱਖ ਕਹਿ ਲਓ ਤੁਸੀਂ ਵੀ ਅਸੀਂ ਮੋਹ ਦੇ ਮਾਰੇ ਆ ਬੱਚਿਆਂ 'ਚ ਫਸੇ ਆ ਜੇ ਗੁਰੂ ਗੋਬਿੰਦ ਸਿੰਘ ਵਰਗਾ ਸਰੀਰ ਸਾਡੇ ਸਾਹਮਣੇ ਖੜਾ ਹੈ ਤੇ ਸਾਨੂੰ ਐ ਦਿਸ ਜੇ ਕੋਈ ਵੀ ਐਦਾਂ ਵੀ ਕੋਈ ਹੋ ਸਕਦਾ ਹੈ ਆਪਾਂ ਲੱਖ ਨਕੰਮੇ ਆ ਨਚੀ ਜਾਂ ਕਿਸੇ ਨਹੀਂ ਕੰਮ ਦੇ ਪਰ ਐਦਾਂ ਵੇਖ ਕੇ ਐ ਜੀ ਕਰੂ ਵੀ ਮੈਂ ਵੀ ਬੱਚੇ ਛੱਡ ਦੇਣਾ ਯਾਰ ਮੈਂ ਵੀ ਮਰ ਜਾਣਾ ਅੱਜ ਐ ਜੀ ਕਰਦਾ ਫਿਰ ਬੰਦੇ ਪਰ ਉਦੋਂ ਜਦੋਂ ਅੱਗੇ ਕੋਈ ਚੱਜਦਾ ਲੱਗਾ ਅੱਗੇ ਕੋਈ ਕੁਰਬਾਨੀ ਵਾਲਾ ਲੱਗਾ ਜਜ਼ਬਾ ਜਿਹਦੇ ਚ ਮਰਨ ਦਾ ਹੋਵੇ ਨਾ ਵੀ ਵਾਰਨ ਦਾ ਜਜ਼ਬਾ ਹੋਵੇ ਫਿਰ ਜਿਹੜਾ ਮਗਰ ਲੱਗਾ ਉਹ ਧੱਕੇ ਨਾਲ ਜੀ ਕਰਦਾ ਵੀ ਮੈਂ ਪਿੱਛੇ ਕਿਉਂ ਰਵਾਂ ਅੱਜ ਕੱਲ੍ਹ ਤੇ ਬੇਈਮਾਨਾਂ ਨੂੰ ਵੇਖ ਕੇ ਤੇ ਲੋਕਾਂ ਦਾ ਗਾਤਰੇ ਲਾਉਣ ਨੂੰ ਜੀ ਕਰਦਾ ਹੈ ਤੁਸੀਂ ਕਹਿੰਦੇ ਹੋ ਨਾ ਵੀ ਅੱਜ ਕੱਲ੍ਹ ਤੇ ਦਾੜੀਆਂ ਵਾਲਿਆਂ ਦਾ ਹਾਲ ਇਦਾਂ ਦਾ ਹੈ ਕਈਆਂ ਦਾ ਦਾੜੀਆਂ ਕਟਾਉਣ ਨੂੰ ਜੀ ਕਰਦਾ ਵੇਖ ਕੇ ਲੱਛਣ ਇਹਨਾਂ ਦੇ ਵੀ ਯਾਰ ਆਹ ਸਿੱਖੀ ਹੈ ਅੱਜ ਕਰਦਾ ਨਹੀਂ ਕਈਆਂ ਬੰਦਿਆਂ ਦਾ ਮੈਂ ਬਹੁਤ ਬੰਦੇ ਇਦਾਂ ਦੇ ਵੇਖੇ ਜੀ ਆਹ ਵੇਖੋ ਕਰਦੇ ਕੀ ਨੇ ਸਿੱਖ ਆਹ ਵੇਖੋ ਅਸੀਂ ਤੇ ਸਿੱਖੀ ਤੋਂ ਬਿਨਾਂ ਹੀ ਚੰਗੇ ਅੱਜ ਆਹ ਹਾਲ ਹੋਇਆ ਮਾਡਲ ਨਹੀਂ ਕੋਈ ਦਿਸਦਾ ਵੀ ਇਦਾਂ ਜੀ ਕਰੇ ਬੰਦੇ ਦਾ ਵੀ ਯਾਰ ਮੈਂ ਕਿਉਂ ਪਿੱਛੇ ਰਹਿ ਜਾ ਜੇ ਇਹ ਇੰਨਾ ਕੁਝ ਕਰ ਸਕਦਾ ਮੈਂ ਕਿਵੇਂ ਪਿੱਛੇ ਰਹਿ ਜਾ ਤੇ ਗੁਰੂ ਸਾਹਿਬ ਦੇ ਵੇਲੇ ਸਾਰੇ ਹੀ ਜਜ਼ਬੇ ਵਾਲੇ ਪੈਦਾ ਹੁੰਦੇ ਸੀ ਹਿੰਮਤਾਂ ਵਾਲੇ ਉਹ ਸੱਚਮੁੱਚ ਜੀ ਕਰਦਾ ਉਹ ਇਹੋ ਜਿਹਾ ਨੂੰ ਵੇਖ ਕੇ ਵੀ ਯਾਰ 41 ਸਾਲ ਦੀ ਉਮਰ ਹੈ ਸਾਰੀ 41 ਸਾਲ ਦੇ ਗਏ ਆ ਗੁਰੂ ਸਾਹਿਬ 41 ਸਾਲ ਦੀ ਉਮਰ ਸੀ ਸਿਰਫ 42 ਦੇ ਪੂਰੇ ਨਹੀਂ ਸੀ ਹੋਏ ਜਦੋਂ ਜੋਤੀ ਜੋਤ ਸਮਾਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਇੰਨੀ ਉਮਰ ਦੇ ਵਿੱਚ ਇੰਨਾ ਕੁਝ ਕਰ ਜਾਣਾ ਸੌਖਾ ਨਹੀਂ ਹੁੰਦਾ ਇਦਾਂ ਦੇ ਆਗੂਆਂ ਨੂੰ ਵੇਖ ਵੇਖ ਕੇ ਫਿਰ ਮਗਰ ਲੱਗ ਬਹੁਤੀ ਦੁਨੀਆ ਭਾਈ ਮਗਰ ਲੱਗਣ ਵਾਲੀ ਹੁੰਦੀ ਹੈ ਇਹ ਤੇ ਮਗਰ ਹੀ ਲੱਗਣੇ ਹੁੰਦੇ ਐ ਜਦੋਂ ਆਗੂ ਬੇਈਮਾਨ ਹੋ ਜਾਣਗੇ ਦੁਨੀਆ ਬੇਈਮਾਨਾਂ ਦੀ ਆਪੇ ਹੀ ਹੋ ਜਾਣੀ ਹੈ ਤੇ ਜੇ ਆਗੂ ਦਲੇਰ ਤੇ ਕੁਰਬਾਨੀਆਂ ਵਾਲੇ ਆ ਜਾਣਗੇ ਅੱਗੇ ਤੇ ਮਗਰ ਲੱਗ ਬਾਕੀ ਤੇ ਮਗਰ ਲੱਗਣ ਵਾਲੇ ਹੁੰਦੇ ਉਹਨਾਂ ਨੇ ਤੇ ਚੁੱਪ ਕਰਕੇ ਪਿੱਛੇ ਲੱਗ ਜਾਣਾ ਉਹ ਤੇ ਪਿੱਛੇ ਲੱਗ ਜਾਂਦੇ ਹੁੰਦੇ ਐ ਭੋਲੇ ਪਾਲੇ ਹੁੰਦੇ ਆ ਭਾਵੇਂ ਇੱਧਰ ਨੂੰ ਲਾ ਲਓ ਭਾਵੇਂ ਇੱਧਰ ਨੂੰ ਲਾ ਲਓ ਪਰ ਜੇ ਥੋੜੇ ਜੇ ਵੀ ਇਦਾਂ ਦੇ ਪੈਦਾ ਹੋ ਜਾਣ ਮਗਰ ਲੱਗਣ ਵਾਲਿਆਂ ਨੇ ਆਪੇ ਲੱਗ ਜਾਣਾ ਤੁਰ ਪੈਣਾ ਆਪੇ ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆ ਥੋੜੀਆਂ ਜਿਹੀਆਂ ਲਾਈਨਾਂ ਆਪਾਂ ਸੁਣ ਲੈਂਦੇ ਹਾਂ ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਸੱਤ ਸੱਚੇ ਪਾਤਸ਼ਾਹ ਕੰਡਿਆਂ ਦੀ ਸੇਜ ਵਿਛਾਈ ਪਈ ਆਪਾਂ ਸਮਾਪਤੀ ਕਰਦੇ ਹਾਂ ਪਰ ਹੁਣ ਆ ਸੁਣ ਕੇ ਕਵਿਤਾ ਜ਼ਰੂਰ ਧਿਆਨ ਨਾਲ ਇਕਾਗਰਤਾ ਬਣਾ ਕੇ ਰੱਖੋ ਬਸ 2-3 ਮਿੰਟ ਟਿਕਾ ਰੱਖਿਓ ਭਾਈ 2-4 ਮਿੰਟ ਹਾਂਜੀ ਧੰਨ ਦਸ਼ਮੇਸ਼ ਪਿਤਾ ਸੁੱਤ ਕੰਡਿਆਂ ਦੀ ਸੇਜ ਵਿਛਾ ਕੇ ਹਾਜ਼ਰ ਸਿੰਘੋ ਸਰੀਰ ਇੱਥੇ ਬੈਠਾ ਰਵੇ ਤੇ ਮਨ ਸਾਹਮਣੇ ਲੈ ਕੇ ਜਾਇਓ ਸਾਹਮਣੇ ਪਿਕਚਰ ਆਵੇ ਪੂਰੀ ਸਾਹਮਣੇ ਆਵੇ ਪਿਕਚਰ ਹਾਂਜੀ ਧੰਨ ਦਸ਼ਮੇਸ਼ ਪਿਤਾ ਸੁੱਤ ਕੰਡਿਆਂ ਦੀ ਸੇਜ ਵਿਛਾ ਕੇ ਆਇਆ ਚਮਕੌਰ ਵਿੱਚੋਂ ਦੋ ਲਾਲ ਸ਼ਹੀਦ ਕਰਾ ਕੇ ਧੰਨ ਦਸ਼ਮੇਸ਼ ਪਿਤਾ ਸਾਥੀਆਂ ਦਾ ਸਾਥ ਨਹੀਂ ਪੁੱਤਾਂ ਦੀ ਜੁਦਾਈਏ ਪਤਾ ਨਹੀਂ ਉਹ ਰੋੜਾਂ ਉੱਤੇ ਨੀਂਦ ਕਿਵੇਂ ਆਈਏ ਜੀ ਦੁਨੀਆਂ ਦਾ ਸ਼ਾਹੇ ਸ਼ੈਨ ਸ਼ਾਹ ਅੱਜ ਫਿਰੇ ਘਰ ਬਾਰ ਲੁਟਾ ਕੇ ਧੰਨ ਦਸ਼ਮੇਸ਼ ਪਿਤਾ ਸੁੱਤ ਕੰਡਿਆਂ ਦੀ ਸੇਜ ਵਿਛਾ ਕੇ ਧੰਨ ਦਸ਼ਮੇਸ਼ ਪਿਤਾ ਹਾਂ ਦੁੱਖਾਂ ਨਾਲ ਪਾਈਆਂ ਦਾਤੇ ਗੂੜੀਆਂ ਪਰੀਤਾਂ ਨੇ ਝਾੜੀਆਂ ਤੇ ਸੂਲਾਂ ਦੀਆਂ ਤੁਹਾਨੂੰ ਤੇ ਚਰਿਤਾਂ ਨੇ ਦੁੱਖਾਂ ਨਾਲ ਪਾਈਆਂ ਦਾ ਤੇ ਗੂੜੀਆਂ ਪਰੀਤਾਂ ਨੇ ਝਾੜੀਆਂ ਤੇ ਸੂਲਾਂ ਦੀਆਂ ਤੁਹਾਨੂੰ ਤੇ ਚਰਿਤਾਂ ਨੇ ਜੀ ਜ਼ਖਮਾਂ ਚੋਂ ਖੂਨ ਸਿਮਦਾ ਜ਼ਖਮਾਂ ਚੋਂ ਖੂਨ ਸਿਮਦਾ ਪਿਆ ਜ਼ਿੰਦਗੀ ਦੇ ਦਰਦ ਭੁਲਾ ਕੇ ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਧੰਨ ਦਸ਼ਮੇਸ਼ ਪਿਤਾ ਹੱਥਦਾਨਾ ਤੁਹਾਨੂੰ ਇਹਦਾ ਲੀਰੋ ਲੀਰ ਬਣਾਏ ਹੱਕਦਾਨਾ ਤਨ ਇਹਦਾ ਲੀਰੋ ਲੀਰ ਪੜੋ ਹੱਕਦਾਨਾ ਤੁਹਾਨੂੰ ਇਹਦਾ ਲੀਰੋ ਲੀਰ ਬਣਾਏ ਸੀਸ ਥੱਲੇ ਦਿੱਤਾ ਹੋਇਆ ਟਿੰਡ ਦਾ ਸਰਾਣਾ ਮਾਛੀ ਵੜੇ ਨੇ ਜੀ ਜੰਗਲ ਸੁੱਤਾ ਮਾਛੀ ਵੜੇ ਨੇ ਜੀ ਜੰਗਲ ਸੁੱਤਾ ਪੰਛੀ ਜੰਗਲ ਦੇ ਰੋਏ ਕੁਰਲਾ ਕੇ ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਆਇਆ ਚਮਕੌਰ ਵਿੱਚੋਂ ਦੋ ਲਾਲ ਸ਼ਹੀਦ ਕਰਾ ਕੇ ਧੰਨ ਦਸ਼ਮੇਸ਼ ਪਿਤਾ ਸੋ ਗੁਰੂ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਾਛੀਵਾੜ ਦੇ ਜੰਗਲ ਵਿੱਚ ਫਿਰ ਤੁਹਾਨੂੰ ਪਤਾ ਹੀ ਹੈ ਮੈਂ ਪਹਿਲੇ ਦੀਵਾਨ ਵਿੱਚ ਬੇਨਤੀ ਕੀਤੀ ਸੀ ਮਾਨ ਸਿੰਘ ਨੇ ਗੋਦੀ ਚੱਕ ਕੇ ਗੁਰੂ ਸਾਹਿਬ ਨੂੰ ਜਦੋਂ ਸਵੇਰੇ ਤੁਰਨ ਲੱਗੇ ਸੀ ਨਾ ਸਰੀਰ ਗਰਮ ਤੇ ਤੁਰਦੇ ਰਹੇ ਜਦੋਂ ਉੱਠ ਕੇ ਤੁਰਨ ਲੱਗੇ ਪਲਾਂਘ ਨਹੀਂ ਫੁੱਟੀ ਗਈ ਫਿਰ ਚੱਕ ਕੇ ਗੋਦੀ ਗੁਲਾਬੇ ਪੰਜਾਬੇ ਦੇ ਖੂਹ ਤੇ ਜਾ ਕੇ ਉਹਨੇ ਇਸ਼ਨਾਨ ਕਰਵਾਇਆ ਸੀ ਸੋ ਸਤਿਗੁਰਾਂ ਦੀਆਂ ਕੁਰਬਾਨੀਆਂ ਯਾਦ ਰੱਖੀਏ ਭਾਈ ਪਖੰਡ ਨਾ ਕਰੀਏ ਸੱਚਮੁੱਚ ਮਨੋ ਸਤਿਗੁਰ ਜੀ ਦੇ ਦੱਸੇ ਰਾਹ ਤੇ ਚੱਲੀਏ ਮਨੋ ਜੋ ਕਰੀਏ ਦਿਲੋਂ ਕਰੀਏ ਦਿਖਾਵੇ ਨਾ ਕਰੀਏ ਦਿਖਾਵੇ ਦੀ ਸਿੱਖੀ ਅੱਜ ਬਹੁਤ ਦਿਸਦੀ ਹੈ ਅੰਦਰੋਂ ਤੁਰਨ ਵਾਲਾ ਕੋਈ ਕੋਈ ਹੈ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇਖੰਡ ਕਚੇ ਸੋ ਭੇਖ ਦੀ ਗੱਲ ਆਪਾਂ ਕਰਦੇ ਸੀ ਸ਼ਬਦ ਪੂਰਾ ਨਹੀਂ ਕਰ ਸਕਣਾ ਕਿਉਂਕਿ ਅਸ਼ਟਪਦੀ ਹੈ ਸ਼ਬਦ ਹੈ ਅੱਠ ਪਦ ਨੇ ਸ਼ਬਦ ਲੰਬਾ ਬਹੁਤ ਹੋ ਜਾਣਾ ਫਿਰ ਵਿਚਾਰ ਕਰਾਂਗੇ ਤੇਰਾ ਭਰੋਸਾ ਪਿਆਰੇ ਆਣ ਨਾ ਜਾਂਦਾ ਬੇਸਾ ਮੈਂ ਹੋਰ ਬੇਸ ਨਹੀਂ ਕੋਈ ਜਾਣਦਾ ਤੇਰੇ ਤੇ ਵਿਸ਼ਵਾਸ ਹੈ ਭਰੋਸਾ ਹੈ ਇੱਕ ਪਰਮਾਤਮਾ ਨਾਲ ਜੁੜਿਆ ਹੋਇਆ ਭੇਖ ਨਹੀਂ ਕੋਈ ਆਪਾਂ ਕੋਸ਼ਿਸ਼ ਕਰੀਏ ਭੇਖ ਤੇ ਪਖੰਡ ਤੋਂ ਬਚੀਏ ਗੁਰਬਾਣੀ ਦੇ ਲੜ ਲੱਗੀਏ ਸੋ ਗੁਰੂ ਜੀ ਜਾਣਗੇ ਫਿਰ ਆਪਾਂ ਚਾਲਾ ਪਾਉਣਾ ਕਾਹਲ ਨਹੀਂ ਕਰਨੀ ਸਤਿਗੁਰ ਅੱਗੇ ਅੱਗੇ ਜਾਂਦੇ ਆ ਫਿਰ ਆਪਾਂ ਮਗਰ ਮਗਰ ਚੱਲਦੇ ਹਾਂ ਸਤਿਗੁਰ ਜੀ ਦਾ ਅਦਬ ਸਤਿਕਾਰ ਜਿਹੜਾ ਹੈ ਉਹ ਮੁੱਖ ਰੱਖਣਾ ਸੋ ਧੂਰੀ ਤਿੰਨ ਦਿਨ ਦਾ ਪ੍ਰੋਗਰਾਮ ਆਪਾਂ ਰੱਖਿਆ ਸੀ ਗੁਰੂ ਸਾਹਿਬ ਦੀ ਮਿਹਰ ਨਾਲ ਅੱਜ ਤੀਸਰੇ ਦੀਵਾਨ ਵਿੱਚ ਬਹੁਤ ਦੂਰੋਂ ਨੇੜਿਓਂ ਚੱਲ ਕੇ ਆਪ ਸਾਰਿਆਂ ਨੇ ਹਾਜ਼ਰੀ ਭਰੀ ਹੈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਆਪ ਬਾਣੀ ਪੜਿਆ ਕਰੋ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਕਲੀਅਰ ਹੋ ਜਾਣਗੀਆਂ ਜਦੋਂ ਆਪ ਨੇੜੇ ਲੱਗੋਗੇ ਅੱਜ ਤੱਕ ਸੁਣੀਆਂ ਸੁਣਾਈਆਂ ਗੱਲਾਂ ਤੇ ਭਰੋਸਾ ਕੀਤਾ ਕਿਹੜਾ ਵਿਦਵਾਨ ਕੀ ਕਹਿੰਦਾ ਕਿਹੜਾ ਬਾਬਾ ਕੀ ਕਹਿੰਦਾ ਭਾਈ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਇਹ ਵੇਖੋ ਆਪ ਬਾਣੀ ਪੜੋ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਆ ਐਤਵਾਰ ਜਿਹੜਾ ਆ ਰਿਹਾ ਚੇਤਾ ਰੱਖਿਓ ਬੇਨੜਾ ਗੇਟ ਗੁਰਦੁਆਰਾ ਸਾਹਿਬ ਵਿੱਚ ਆਈ ਕਾਰਡ ਜ਼ਰੂਰ ਲੈ ਕੇ ਆਇਓ ਆਪਣੇ ਤੇ 10 ਵਜੇ ਬੇਨੜਾ ਗੇਟ ਪਹੁੰਚ ਜਾਇਓ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਦੀਵਾਨਾਂ ਵਾਲੇ ਉਹਨਾਂ ਨਾਲ ਗੱਲਬਾਤ ਕਰ ਲਿਓ ਸਹਿਜ ਪਾਠ ਰੱਖੋ ਜਿਹੜੇ ਨੌਜਵਾਨ ਤੁਹਾਡੇ ਕਾਲਜਾਂ ਵਿੱਚ ਪੜ੍ਹਨ ਵਾਲੇ ਐ ਜਾਂ ਤੁਸੀਂ ਕੰਮਕਾਰ ਤੁਸੀਂ ਵੀ ਕਰ ਸਕਦੇ ਹੋ ਭਾਈ ਸਹਿਜ ਪਾਠ ਤੁਸੀਂ ਜੇ 5 ਕੰਗ ਰੋਜ਼ ਪੜੋ ਤੇ 15 ਕੁ ਮਿੰਟ ਲੱਗਦੇ ਜੇ ਬੰਦਾ 15-20 ਮਿੰਟ ਰੋਜ਼ ਲਾਵੇ 1 ਸਾਲ ਬਾਅਦ ਸਹਿਜ ਪਾਠ ਦਾ ਭੋਗ ਪੈ ਸਕਦਾ ਹਰ ਸਾਲ ਪਾਇਆ ਕਰੋ ਵੀ ਅੱਜ ਭੋਗ ਪਾ ਲਿਆ ਉਦੋਂ ਹੀ ਆਰੰਭ ਫੇਰ ਕਰ ਲਿਆ ਕਰੋ 1 ਸਾਲ ਵਿੱਚ 1 ਸਹਿਜ ਪਾਠ ਤੇ ਕਰ ਹੀ ਸਕਦੇ ਆ ਕਿੰਨੀ ਸਮਝ ਵਧੇਗੀ ਅਗਲਾ ਕਹੇ ਪੈਸੇ ਜਮਾ ਕਰਾਓ ਜੀ ਬਾਬਾ ਜੀ ਦਾ ਹੁਕਮ ਆਇਆ ਵੀ ਪਾਠ ਕਰਾਉਣਾ ਆਪਾਂ ਕਿਆ ਕਰੀਏ ਨਾ ਜੀ ਨਾ ਹੁਣ ਤੇ ਆਪੇ ਹੀ ਕਰ ਲਈਦਾ ਆਪੋ ਸਤਨਾਮ ਸ੍ਰੀ ਵਾਹਿਗੁਰੂ ਆਪੇ ਹੀ ਕਰ ਲੈਂਦੇ ਆ ਜੀ ਸਹਿਜ ਪਾਠ ਆਪੇ ਕਰ ਲੈਂਦੇ ਆਪੇ ਕਰਿਆ ਕਰੋ ਗੁਰਬਾਣੀ ਆਪੇ ਪੜਿਆ ਕਰੋ ਸੁਣਿਆ ਕਰੋ ਜੇ ਕੋਈ ਨਹੀਂ ਪੜ੍ਹ ਸਕਦਾ ਤੇ ਕਿਸੇ ਚੰਗੇ ਗ੍ਰੰਥੀ ਨੂੰ ਸੱਦ ਕੇ ਸੁਣ ਵੀ ਸਕਦੇ ਹੋ ਭਾਈ ਸਹਿਜ ਪਾਠ ਸੁਣਾਓ ਮਹੀਨਾ ਵੀ ਸੁਣੀ ਜਾਓ ਭਾਵੇਂ ਆ ਰਾਤਾਂ ਲੰਮੀਆਂ ਭਾਈ ਅੱਜ ਕੱਲ੍ਹ ਟਾਈਮ ਬਥੇਰਾ ਮਿਲ ਜਾਂਦਾ ਹੈ ਕੋਸ਼ਿਸ਼ ਕਰਿਆ ਕਿ ਸ਼ਾਮ ਨੂੰ ਵੀ ਘੰਟਾ ਲਾ ਲਿਆ ਕਰੋ ਸਵੇਰੇ ਉੱਠ ਕੇ ਵੀ ਘੰਟਾ ਲਾਇਆ ਜਾ ਸਕਦਾ ਹੈ ਟਾਈਮ ਕੱਢੋ 12-12 ਵਜੇ ਤੱਕ ਟੀਵੀ ਵੀ ਤੇ ਵੇਖਦੇ ਹੀ ਰਹਿੰਦੇ ਆ ਅੱਧਾ ਕੁ ਘੰਟਾ ਲਾ ਲਿਆ ਕਰੋ ਅੱਧਾ ਘੰਟਾ ਤੇ ਲਾਓ ਆਪਣੇ ਆਪ ਹੀ ਇਧਰਲੇ ਪਾਸੇ ਦਾ ਸ਼ੌਂਕ ਜਿਹਾ ਪੈਦਾ ਹੋ ਜਾਏ ਗਿਆਨ ਲੈਣ ਦਾ ਸਮਝ ਲੈਣ ਦਾ ਨੌਲੇਜ ਲੈਣ ਦਾ ਸ਼ੌਂਕ ਪੈਦਾ ਹੋ ਜਾਣਾ ਫਿਰ ਆਪੇ ਲਗਨ ਲੱਗ ਜਾਣੀ ਇੱਧਰ ਨੂੰ ਬਸ ਇੱਕ ਵਾਰੀ ਲੱਗ ਕੇ ਫਿਰ ਤੇ ਤੁਰੇ ਚੱਲਾਂਗੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ ਉਹ ਤੇ ਅੱਗੇ ਆਪੇ ਫੜਿਆ ਜਾਣਾ ਹੈ ਕਦੋਂ ਅਸੀਂ ਮਨ ਮੋਇਆ ਜਾਣਾ ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ ਇੱਧਰ ਨੂੰ ਰੁਚੀ ਬਣ ਜਾਣੀ ਹੈ ਪਤਾ ਹੀ ਨਹੀਂ ਲੱਗਣਾ ਪਹਿਲਾਂ ਥੋੜਾ ਥੋੜਾ ਸੁਭਾਅ ਬਣਾਓ ਆਪ ਪੜ੍ਹਨਾ ਸ਼ੁਰੂ ਕਰੋ ਵੱਧ ਤੋਂ ਵੱਧ ਪੜ੍ਹਿਆ ਕਰੋ ਗੁਰਬਾਣੀ ਨੂੰ ਪੜੋ ਤੇ ਸਮਝੋ ਬਾਕੀ ਜ਼ਿੰਦਗੀ ਦੇ ਵਿਹਾਰਕ ਪੱਖ ਹੈ ਜਿਹੜਾ ਸਾਡਾ ਸੋਹਣਾ ਬਣੇ ਸਮੇਂ ਸਿਰ ਹਰ ਕੰਮ ਕਰੀਏ ਵੇਲੇ ਨਾਲ ਹਰ ਕੰਮ ਕਰੀਏ ਫਰਜ਼ ਨਿਭਾਈਏ ਡਿਊਟੀ ਨਿਭਾਈਏ ਜਿੰਨਾ ਕੁ ਕੰਮ ਸਾਨੂੰ ਮਿਲਿਆ ਜ਼ਿੰਦਗੀ 'ਚ ਜਿੱਦਾਂ ਦਾ ਕੰਮ ਕਰਦੇ ਹੋ ਮਨੋ ਕਰੋ ਦਿਲੋਂ ਕਰੋ ਸਾਡੀ ਪੋਜ਼ਿਟਿਵਿਟੀ ਨਵੇਂ ਕੰਮ ਕਰਨ ਵਿੱਚ ਹੁੰਦੀ ਹੈ ਵੇਖਿਓ ਸੁਣਿਓ ਸਿੰਘੋ ਕਈ ਬੰਦੇ ਨੈਗੇਟਿਵ ਬਹੁਤ ਰਹਿੰਦੇ ਆ ਨੈਗੇਟਿਵ ਤੇ ਆਪੇ ਹੀ ਰਹਿਣਾ ਜਦੋਂ ਕੰਮ ਹੀ ਚੱਜਦਾ ਨਹੀਂ ਕਰਨਾ ਕਿਵੇਂ ਹੁਣ ਜੇ ਕੋਈ ਤੁਹਾਨੂੰ ਸਾਨੂੰ ਕਵੇ 10ਵੀਂ ਪਾਸ ਕੀਤੀ ਹੈ ਅਗਲਾ ਕਹਿੰਦਾ ਹਾਂ ਹੁਣ ਫੇਰ 10ਵੀਂ ਚ ਲੱਗ ਗਿਆ ਪਾਸ ਕਰਕੇ 10ਵੀਂ ਜੇ ਦੁਬਾਰਾ 10ਵੀਂ ਕਲਾਸ ਵਿੱਚ ਦਾਖਲਾ ਲੈਣਾ ਪਵੇ ਭਲਾ ਕਿੱਦਾਂ ਜੇ ਲੱਗ ਪੋਜ਼ਿਟਿਵ ਕੀ ਹੋਣਾ ਬੰਦੇ ਨੇ ਨੈਗੇਟਿਵ ਹੀ ਹੋਏਗਾ ਜਿਹੜਾ ਕੰਮ ਕੱਲ ਕੀਤਾ ਦੁਬਾਰਾ ਕਰਨ ਵਿੱਚ ਰਿਸਕ ਜਦੋਂ ਬੰਦਾ ਲੈਂਦਾ ਨਾ ਰਿਸਕ ਵੀ ਪਲੱਸ 1 ਕਰ ਹੁਣ ਪਲੱਸ 2 ਚ ਦਾਖਲਾ ਲੈ ਅਗਲੀ ਕਲਾਸ ਉਦੋਂ ਔਖੀ ਅਗਲੀ ਉਦੋਂ ਔਖੀ ਜਦੋਂ ਬ੍ਰੇਨ ਔਖਾ ਕੰਮ ਕਰਦਾ ਹੈ ਮਾਈਂਡ ਸਾਡਾ ਤੇ ਔਖਾ ਕੰਮ ਕਰਦਾ ਹੈ ਜਦੋਂ ਫਿਰ ਜਦੋਂ ਪਾਸ ਹੁੰਦਾ ਹੈ ਫਿਰ ਪੋਜ਼ਿਟਿਵ ਅੱਛਾ ਯਾਰ ਆ ਵੀ ਕਰ ਲਿਆ ਮੈਂ ਆ ਵੀ ਕਰ ਲਿਆ ਔਖੇ ਕੰਮ ਜਦੋਂ ਅਸੀਂ ਕਰਦੇ ਹਾਂ ਤੇ ਪੋਜ਼ਿਟਿਵਿਟੀ ਔਖੇ ਕੰਮ ਕਰਕੇ ਆਉਂਦੀ ਹੈ ਸੌਖੇ ਕੰਮ ਜਿਹੜਾ ਕੀਤਾ ਹੋਇਆ ਉਹ ਨਹੀਂ ਉਹਦੇ ਨਾਲ ਪੋਜ਼ਿਟਿਵਿਟੀ ਨਹੀਂ ਆਉਣੀ ਇੱਥੋਂ ਚੰਡੀਗੜ੍ਹ ਰੋਜ਼ ਗੱਡੀ ਚਲਾਉਣਾ ਹੈ ਹੁਣ ਨਵੀਂ ਗੱਲ ਕੀ ਹੈ ਯਾਰ ਚੰਡੀਗੜ੍ਹ ਤੇ 50 ਵਾਰੀ ਗਏ ਆ ਚਲਾ ਲਾਂਗੇ ਪਰ ਔਖਾ ਉਦੋਂ ਪੋਜ਼ਿਟਿਵ ਹੋਏਗਾ ਜਦੋਂ ਅਗਲਾ ਕਹੇਗਾ ਵੀ ਹੇਮਕੁੰਡ ਸਾਹਿਬ ਨੂੰ ਚੜ੍ਹ ਗਿਆ ਜਿਹੜਾ ਮਨੀਕਰਨ ਨੂੰ ਜਾਂਦੇ ਨੇ ਲੋਕ ਵੀ ਆਹ ਪਹਾੜੀ ਵਾਲਾ ਰਾਹ ਚਲਾ ਕੇ ਵਿਖਾ ਗੱਡੀ ਜਦੋਂ ਅਗਲਾ ਉੱਥੇ ਚਲਾਉਂਦਾ ਹੈ ਉਹਦੇ ਨਾਲ ਫਿਰ ਐਂ ਜੇ ਲੱਗਦਾ ਵੀ ਦਿਮਾਗ ਖੁੱਲਦਾ ਵੀ ਹਾਂ ਕੁਝ ਕੀਤਾ ਆ ਆਖੋ ਸਤਨਾਮ ਉਹਦੇ ਨਾਲ ਪੋਜ਼ਿਟਿਵ ਹੁੰਦਾ ਹੈ ਬੰਦਾ ਔਖਾ ਕੰਮ ਕਰਦਾ ਜਦੋਂ ਪੋਜ਼ਿਟਿਵਿਟੀ ਉਦੋਂ ਆਉਂਦੀ ਹੈ ਜਿਹੜੇ ਕੰਮ ਤੁਸੀਂ ਰੋਜ਼ ਕਰਦੇ ਹੋ ਉਹਦੇ ਨਾਲ ਬੰਦਾ ਪੋਜ਼ਿਟਿਵ ਨਹੀਂ ਹੁੰਦਾ ਮਰਿਆ ਵਰਗਾ ਰਹਿੰਦਾ ਵੀ ਉਹਦੇ ਕਰਤਾ ਹੀ ਆ ਪਤਾ ਹੀ ਹੈ ਕਰ ਹੀ ਲੈਣਾ ਪਰ ਉਹ ਕੰਮ ਜਿਹੜਾ ਤੁਸੀਂ ਨਹੀਂ ਕਰ ਸਕਦੇ ਔਖਾ ਹਮੇਸ਼ਾ ਔਖੇ ਕੰਮ ਨੂੰ ਹੱਥ ਪਾਣਾ ਚਾਹੀਦਾ ਉਹਦੇ ਨਾਲ ਬੰਦਾ ਪਤਾ ਲੱਗੇ ਸਾਡੀ ਸਟਰੈਂਥ ਅਸੀਂ ਕਿੰਨਾ ਕੁ ਖੁੱਲ ਸਕਦੇ ਹਾਂ ਕਿੰਨਾ ਕੁ ਅੱਗੇ ਤੱਕ ਜਾ ਸਕਦੇ ਹਾਂ ਜਾ ਕੇ ਵੇਖੀਏ ਜਿਵੇਂ ਬੀਬੀਆਂ ਉਹ ਪੀਂਘ ਝੂੜਦੀਆਂ ਸੀ ਨਾ ਜਦੋਂ ਕਦੇ ਤੀਆਂ ਦੇ ਵਿੱਚ ਤੇ ਪੱਤਿਆਂ ਤੱਕ ਜਦੋਂ ਉਹ ਜਾ ਕੇ ਪੈਰ ਲਾ ਕੇ ਮੁੜਦੀਆਂ ਸੀ ਇਦਾਂ ਵੇਖੀਏ ਤੇ ਸਹੀ ਕਿੰਨਾ ਕੁ ਖੁੱਲ ਸਕਦੇ ਆ ਆਖੋ ਸਤਨਾਮ ਵੀ ਬੋਝ ਕਿੰਨਾ ਕੁ ਚੱਕ ਸਕਦੇ ਆ ਅਸੀਂ ਕਿੰਨਾ ਕੁ ਬੋਝ ਚੱਕ ਸਕਦੇ ਆ ਜਿਹੜੇ ਬੰਦੇ ਪੋਜ਼ਿਟਿਵ ਹੋਣਾ ਚਾਹੁੰਦੇ ਆ ਉਹ ਜ਼ਰੂਰ ਚੇਤਾ ਰੱਖਣ ਔਖੇ ਕੰਮ ਕਰਨ ਉਹ ਕਰਕੇ ਵੇਖੋ ਜਿਹੜਾ ਕੋਈ ਨਹੀਂ ਕਰ ਸਕਦਾ ਉਹਦੇ ਨਾਲ ਪੋਜ਼ਿਟਿਵ ਜਿਹੜੇ ਕਰਦੇ ਹੀ ਨੇ ਸਾਰੇ ਉਹ ਕਰਕੇ ਨਹੀਂ ਜਿਹੜਾ ਕਰਦੇ ਹੀ ਆ ਉਹ ਤੇ ਨਹੀਂ ਹੁਣ ਮੰਨ ਲਓ ਇੱਕ ਸ਼ਬਦ ਪੜ੍ਹਨਾ ਹੈ ਸੁਣੋ ਸ਼ਬਦ ਪੜ੍ਹਨਾ ਚਾ ਜ਼ਿਆਦਾ ਚੜੇਗਾ ਇੱਕ ਸ਼ਬਦ ਮੈਂ ਰੋਜ਼ ਪੜ੍ਹਦਾ ਉਹ ਤੇ ਪੜ੍ਹਦਾ ਹੀ ਆ ਜਿੱਦਣ ਨਵਾਂ ਸ਼ਬਦ ਪੜ੍ਹਨਾ ਪੈਂਦਾ ਉਹਦੇ ਦਿਮਾਗ ਤੇ ਬੋਝ ਪੈ ਜਾਂਦਾ ਔਖਾ ਹੁੰਦਾ ਨਾ ਨਵਾਂ ਪੜ੍ਹਨਾ ਰੱਟਾ ਤੇ ਲਾਇਆ ਬਹੁਤ ਸੌਖਾ ਜਦੋਂ ਤੁਸੀਂ ਨਵਾਂ ਪੜ੍ਹਦੇ ਹੋ ਤੇ ਜਦੋਂ ਪੜ੍ਹਿਆ ਜਾਂਦਾ ਹੈ ਉਹ ਫਿਰ ਸਵਾਦ ਬਹੁਤ ਦਿੰਦਾ ਹੈ ਆਖੋ ਸਤਨਾਮ ਇਹ ਕੁਦਰਤੀ ਗੱਲ ਹੈ ਉਦਣ ਬੰਦਾ ਪੋਜ਼ਿਟਿਵ ਹੋ ਜਾਂਦਾ ਜਿੱਦਣ ਗੱਲ ਨਵੀਂ ਹੋਵੇ ਨਵੀਂ ਹੋਵੇ ਸੋ ਨਵੇਂ ਕੰਮ ਨੇ ਜਿਹੜੇ ਔਖੇ ਕੰਮ ਨੇ ਉਹਨਾਂ ਨੂੰ ਹੱਥ ਪਾਓ ਤੁਹਾਨੂੰ ਲੱਗਦਾ ਕਰ ਨਹੀਂ ਸਕਦਾ ਪਰ ਕੋਸ਼ਿਸ਼ ਕਰ ਵੀ ਕਰਾਂਗਾ ਦਿਮਾਗ ਇਹਦੇ ਨਾਲ ਖੁੱਲਣਾ ਇਹਦੇ ਨਾਲ ਪੋਜ਼ਿਟਿਵ ਹੋਵੋਗੇ ਭਾਈ ਕੋਸ਼ਿਸ਼ ਕਰੋ ਸੋ ਨਵੇਂ ਜਿਹੜੇ ਨੌਜਵਾਨ ਪੜ੍ਹੇ ਲਿਖੇ ਹੈ ਵੱਧ ਤੋਂ ਵੱਧ ਪੜ੍ਹਾਈ ਕਰੋ ਆਈਲੈਟਸ ਕਰੋ ਬਾਹਰ ਦੇ ਪ੍ਰੋਗਰਾਮ ਬਣਾਓ ਜਿੱਥੇ ਤੱਕ ਫੈਲ ਸਕਦੇ ਹੋ ਫੈਲੋ ਵੱਧ ਤੋਂ ਵੱਧ ਗੁਰਬਾਣੀ ਨੂੰ ਸਮਝੋ ਸਹਿਜ ਪਾਠ ਕਰਿਆ ਕਰੋ ਨਿਤਨੇਮ ਕਰਿਆ ਕਰੋ ਸਾਇੰਸ ਕਿੱਦਾਂ ਕੰਮ ਕਰਦੀ ਹੈ ਵੇਖੋ ਪਰਮਾਤਮਾ ਦੇ ਨਿਯਮਾਂ ਨੂੰ ਕਿਵੇਂ ਖੋਲ ਖੋਲ ਕੇ ਵਿਖਾਉਂਦੀ ਨਵੀਂ ਤੋਂ ਨਵੀਂ ਟੈਕਨੋਲੋਜੀ ਆਵੇ ਹਾਂ ਇਹ ਗੱਲ ਠੀਕ ਹੈ ਵੀ ਇਹਨਾਂ ਇਸ ਟੈਕਨੋਲੋਜੀ ਦੁਰਵਰਤੋਂ ਨਾ ਹੋਵੇ ਮਾੜਾ ਕੁਛ ਨਹੀਂ ਵਰਤੋਂ ਮਾੜੀ ਨਾ ਹੋਵੇ ਸਵਾਓ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਰੱਖਣ ਤਿੰਨੇ ਦਿਨ ਬੋਲਦਿਆਂ ਕੋਲੋਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਖਿਮਾ ਕਰ ਦੇਣੀਆਂ ਗੁਰਦੁਆਰਾ ਪਰਮੇਸ਼ਰ ਦੁਆਰ ਹਰ ਮਹੀਨੇ ਸ਼ਨੀਵਾਰ ਦਾ ਦੀਵਾਨ ਹੁੰਦਾ ਪਰ ਆ ਸਿਆਲ ਸਿਆਲ ਤਿੰਨ ਐਤਵਾਰ ਦਾ ਕੀਤਾ ਪ੍ਰੋਗਰਾਮ 7 ਜਨਵਰੀ ਦਾ ਜਿਹੜਾ ਐਤਵਾਰ ਆਉਂਦਾ ਹੈ 7 ਜਨਵਰੀ ਨੂੰ ਜਿਨ੍ਹਾਂ ਨੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹਾਜ਼ਰੀ ਭਰਨੀ ਹੈ ਉੱਥੇ ਵੀ ਹਾਜ਼ਰੀ ਭਰਿਓ ਤੇ 29, 30, 31 ਤਿੰਨ ਦਿਨ ਭਵਾਨੀਗੜ੍ਹ ਜਿਹੜਾ ਆਪਣਾ ਕਸਬਾ ਭਵਾਨੀਗੜ੍ਹ ਅਨਾਜ ਮੰਡੀ ਵਿੱਚ 29, 30, 31 ਦੇ ਤਿੰਨ ਦਿਨ ਭਵਾਨੀਗੜ੍ਹ ਦੇ ਜਿਹੜੇ ਦੀਵਾਨ ਹਨ ਉੱਥੇ ਪਹੁੰਚ ਕੇ ਲਾਹਾ ਲੈਣਾ ਤੇ ਪੱਖੋਵਾਲ ਜੋ ਆਪਣੇ ਨੇੜੇ ਹੈ ਪੱਖੋਵਾਲ ਉੱਥੇ ਵੀ ਦੁਪਹਿਰ ਦੇ ਦੀਵਾਨ ਹਨ 21, 22, 23 ਦੇ ਪੱਖੋਵਾਲ ਅੱਗੇ ਪਹਿਲਾਂ ਵੀ ਦੀਵਾਨ ਲੱਗੇ ਆ ਪਿੱਛੇ ਜੇ ਤੇ ਉੱਥੇ ਵੀ ਤਿੰਨ ਦਿਨ ਦਾ ਪ੍ਰੋਗਰਾਮ ਹੈ ਜਿੱਥੇ 29, 21, 22, 23 ਦਸੰਬਰ ਦੇ ਦੀਵਾਨ ਹਨ ਪਹੁੰਚ ਕੇ ਲਾਹਾ ਲੈਣਾ ਨੇੜੇ ਤੇੜੇ ਜਿੱਥੇ ਵੀ ਪ੍ਰੋਗਰਾਮ ਆਵੇ ਆਪਾਂ ਹਾਜ਼ਰੀ ਭਰਦੇ ਰਹੀਏ ਆਓ ਸਾਰੀ ਸੰਗਤ ਗੱਜ ਕੇ ਆਨੰਦ ਸਿਫਤ ਬੋਲੋ ਅਰਦਾਸ ਚ ਜੁੜ ਕੇ ਹੁਕਮਨਾਮੇ ਸੁਣ ਕੇ ਗੁਰੂ ਜੀ ਜਾਣਗੇ ਫਿਰ ਚੱਲ ਪਾਣਾ ਦੀਵਾਨ ਰਾਤ ਦੇ ਦਿੱਤੇ ਸੀ ਇਸ਼ਤਿਹਾਰ ਛਪੇ ਹੋਏ ਸੀ ਰਾਤ ਦੇ ਪਰ ਫਿਰ ਇਹਨਾਂ ਨੂੰ ਬੇਨਤੀ ਕੀਤੀ ਵੀ ਆਪਾਂ ਦਿਨ ਦਾ ਪ੍ਰੋਗਰਾਮ ਕਰ ਲਈਏ ਕਿਉਂਕਿ ਠੰਡ ਹੋ ਗਈ ਹੈ ਰਾਤ ਨੂੰ ਥੋੜਾ ਮੁਸ਼ਕਲ ਹੋ ਜਾਂਦਾ ਇੱਕ ਜਦੋਂ ਆ ਪਿੱਛੇ ਜੇ ਧੂਆਂ ਜ਼ਿਆਦਾ ਆ ਗਿਆ ਸੀ ਪਿੱਛੇ ਜੇ ਧਨੌਲੇ ਦੇ ਦੀਵਾਨ ਚੱਲਦੇ ਸੀ ਤੇ ਧਨੌਲੇ ਦੇ ਦੀਵਾਨਾਂ ਵੇਲੇ ਮੈਂ ਵੇਖਿਆ ਵੀ ਉੱਥੇ ਤੇ ਨਾ ਤਿੰਨ ਦੀਵਾਨ ਅਸੀਂ ਲਾ ਕੇ ਆਏ ਆ ਧਨੌਲੇ ਇੱਕ ਦਿਨ ਤੇ ਸੰਗਤ ਵੇਖੀ ਤੇ ਤਿੰਨ ਦੂਜੇ ਦੋ ਦੀਵਾਨਾਂ ਚ ਦਿਸਿਆ ਹੀ ਨਹੀਂ ਵੀ ਕੋਈ ਅੱਗੇ ਵੀ ਬੈਠਾ ਧਨੌਲੇ ਵਾਲੇ ਹੱਸਦੇ ਸੀ ਕਹਿੰਦੇ ਸਾਡੇ ਤੇ ਆਡੀਓ ਦੀਵਾਨ ਲੱਗੇ ਹੈ ਵੀਡੀਓ ਤੇ ਲੱਗੇ ਹੀ ਨਹੀਂ ਕਿਉਂਕਿ ਦਿਸਿਆ ਕੋਈ ਨਹੀਂ ਉੱਥੇ ਮੈਂ ਨਾ ਭੈਣਾਂ ਨੂੰ ਬੇਨਤੀ ਕਰਕੇ ਕਿਹਾ ਮੈਂ ਕਿਹਾ ਬੀਬੀ ਉੱਚੀ ਮੈਨੂੰ ਬੋਲ ਕੇ ਧਾਰਨਾ 'ਚ ਬੋਲੋ ਵੀ ਮੈਨੂੰ ਆਵਾਜ਼ ਤੇ ਸੁਣੇ ਵੀ ਇੱਥੇ ਭੈਣਾਂ ਵੀ ਬੈਠੀਆਂ ਭਾਵ ਕਿ ਦਿਸਦਾ ਹੀ ਕੁਛ ਨਹੀਂ ਸੀ ਅਰਦਾਸੀਆ ਲਾਸਟ ਦਿਨ ਅਰਦਾਸ ਕਰਦਾ ਨਹੀਂ ਦਿਸਿਆ ਜਿਹੜੇ ਮੱਥਾ ਟੇਕਣ ਆਉਂਦੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਉਹ ਮੱਥਾ ਜ਼ਰੂਰ ਟੇਕਦੇ ਸੀ ਪਰ ਗੁਰੂ ਸਾਹਿਬ ਨਜ਼ਰ ਨਹੀਂ ਸੀ ਆਉਂਦੇ ਇੰਨਾ ਧੂਆਂ ਸੀ ਉਹਨਾਂ ਦਿਨਾਂ 'ਚ ਉਦੋਂ ਫਿਰ ਇਹ ਲੱਗਦਾ ਸੀ ਵੀ ਕਿਤੇ ਆਉਣ ਵਾਲੇ ਦਿਨਾਂ 'ਚ ਜ਼ਿਆਦਾ ਮੁਸ਼ਕਲ ਨਾ ਹੋਵੇ ਦਿਨ ਦੇ ਦੀਵਾਨ ਕਰ ਦਿੱਤੇ ਸੀ ਤੂੜੀ ਦੇ ਪਰ ਇੱਕ ਤਰ੍ਹਾਂ ਨਾਲ ਚੰਗਾ ਵੀ ਹੋਇਆ ਕਈ ਦਿਨੇ ਆ ਸਕਦੇ ਆ ਪਿੰਡਾਂ ਵਾਲੇ ਜਿਨ੍ਹਾਂ ਨੇ ਕੰਮਕਾਰ ਕਰਨੇ ਆ ਤੇ ਕਈ ਜੌਬਾਂ ਵਾਲੇ ਨੌਕਰੀਆਂ ਵਾਲੇ ਹੁੰਦੇ ਆ ਉਹ ਰਾਤ ਨੂੰ ਆ ਸਕਦੇ ਆ ਪਰ ਜਿਨ੍ਹਾਂ ਨੇ ਆਉਣਾ ਆ ਹੀ ਜਾਣਾ ਤਿੰਨੇ ਦਿਨ ਤੁਸੀਂ ਬਹੁਤ ਚਾਅ ਨਾਲ ਤਿੰਨੇ ਦਿਨ ਦੂਰੋਂ ਨੇੜਿਓਂ ਪਹੁੰਚ ਕੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਾਰੀ ਸੰਗਤ ਦਾ ਧੰਨਵਾਦ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਧੂਰੀ ਵਾਲੇ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਬੇਨੜੇ ਦੇ ਸਿੰਘ ਸੇਵਾ ਦਲ ਭਵਾਨੀਗੜ੍ਹ ਦੇ ਸਿੰਘ ਸੇਵਾ ਦਲ ਮਾਲੇਰ ਕੋਟਲੇ ਦੇ ਜਿਹੜੇ ਜਿਹੜੇ ਸਿੰਘ ਨੇੜੇ ਨੇੜੇ ਪਿੰਡਾਂ ਸ਼ਹਿਰਾਂ ਦੇ ਸਾਰਿਆਂ ਵੀਰਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਰਲ ਮਿਲ ਕੇ ਸਾਰਾ ਉਪਰਾਲਾ ਕੀਤਾ ਆਓ ਗੱਜ ਕੇ ਹੁਣ ਆਪਾਂ ਸਾਰੇ ਆਨੰਦ ਸਾਹਿਬ ਬੋਲੋ ਬੋਲਦਿਆਂ ਤਿੰਨੇ ਦਿਨ ਕੋਈ ਭੁੱਲ ਗਲਤੀ ਹੋ ਗਈ ਹੋਵੇ ਮਾਫ਼ ਕਰ ਦੇਣਾ ਪਿਆਰਿਓ ਬਹੁਤ ਗਲਤੀਆਂ ਕਰਦੇ ਹੀ ਹਾਂ ਹਮੇਸ਼ਾ ਬੋਲਦਿਆਂ ਹੋ ਹੀ ਜਾਂਦੀਆਂ ਕਿਰਪਾ ਕਰਕੇ ਮਾਫ਼ ਕਰਿਓ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਆਓ ਆਪਣੀ ਪ੍ਰੇਮ ਭੇਟਾ ਰੱਖ ਲਓ ਬਾਕੀ ਸੰਗਤ ਸਾਰੀ ਸਜੀ ਰਵੇ ਪਰਸਦ ਪਰਸਾਂ ਦਾ ਮੋਬਾਈਲ ਗਹਿਣੇ ਸੰਭਾਲ ਕੇ ਰੱਖਿਓ ਭਾਈ ਵਿੱਚ ਸ਼ਰਾਰਤੀ ਬੰਦੇ ਆ ਜਾਂਦੇ ਧਿਆਨ ਰੱਖਿਓ ਆਰਾਮ ਨਾਲ ਵਾਹਿਗੁਰੂ ਜਪਦੇ ਜਾਇਓ ਭਾਈ ਇਕਾਗਰਤਾ ਬਣਾ ਕੇ ਰੱਖਿਓ ਆਨੰਦ ਸਾਹਿਬ ਪੜ੍ਹੀਏ ਗੁਰੂ ਸਾਹਿਬ ਜਾਣਗੇ ਫੇਰ ਹੀ ਚੱਲਾਂਗੇ ਰਾਮ ਕਲੀ ਮੁਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਮੰਦੀਆਂ ਵਾਧਾਇਆ ਰਾਗ ਰਤਨ ਪਰਵਾਰ ਕਰੀਆਂ ਸ਼ਬਦ ਗਾਵਣ ਆਈਆਂ ਸਤਿਗੁਰੂ ਤਾਂ ਗਾਵੋ ਹਰੀ ਤੇਰਾ ਪੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮਾਨੋ ਤੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਤੂੰ ਕਾਰੋ ਕਰੇ ਤੇਰਾ ਕਾਰਜ ਸਭ ਸੰਵਾਰਣਾ ਸਭ ਨਾ ਭਲਾ ਸਭ ਰੱਖ ਸੁਆਮੀ ਸੋ ਕਿਉਂ ਮਨ ਹੋ ਵਸਾਰੇ ਨਾਨਕ ਮਾਨੋ ਮੇਰੇ ਸਾਡੇ ਸਾਹਿਬ ਕਿਆ ਨਹੀਂ ਘਰ ਤੇਰੇ ਸਭ ਕੁਛ ਹੈ ਜਿਸਦੇ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਤੂੰ ਵਸਿਆ ਗਾਜੇ ਸ਼ਬਦ ਬਣੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸੱਚਾ ਮੇਰਾ ਧਾਰੂ ਸਾਥ ਨਾਮਿਆ ਧਾਰ ਮੇਰਾ ਦਿਨ ਭੁੱਖਾ ਸਭ ਨਵਾਜਿਆ ਹਰ ਸ਼ਾਂਤ ਸੁਖ ਮਨ ਲਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਸੁਭਾਨ ਕਾਲੂ ਵਿਦਵਾਨ ਸਿਆਈ ਬਣਿਆ ਹੈ ਨਾਨਕ ਸੁਣੋ ਸੰਤੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਆਇਆ ਧਾਰੋ ਬਾਜੇ ਪੰਛਲ ਚਿਤ ਕਰ ਸੁਭਾਵੇ ਕਰ ਸੁਭਾਵੇ ਸ਼ਬਦ ਬਾਜੇ ਕਲਾ ਜਿਨ ਕਰ ਧਾਰੀਆ ਪੰਚਭੂਤ ਬੋਧ ਵਾਸ ਕੀਤੇ ਕਾਲ ਪੰਡਤ ਮਾਰਿਆ ਹੋਰ ਕਰਮ ਪਾਇਆ ਦੁੱਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਉਹ ਬਾਹੇ ਨਾਨਕ ਦਾ ਸੁਖ ਹੋਆ ਇੰਦਰ ਅਨੰਦ ਗਾਵੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਆਗਮਨ ਪਾਇਆ ਉਹ ਸਤਿਗੁਰ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਤ ਸਾਜਨ ਕਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਬੋਲੀ ਕਹਿੰਦੇ ਪੁਰ ਸਤਿਗੁਰ ਰਹੇ ਅਪਰ ਪੂਰ ਜੁਗਵਾਨ ਜੁਗਵਾਨ ਗੁਰ ਚਰਨ ਸਾਖੇ ਵਾਟੇ ਅਨਹਰ ਮੰਦਰ ਅਵਣ ਗੁਰੂ ਬਾਣੀ ਪਿਤਾ ਬਾਬਾ ਤਰਸ ਬਹਾਦਰ ਜਗਿਆਈਆਂ ਪੁਰਿਆਰੀਆਂ ਸਾਚੇ ਧਰਮ ਹਜ਼ੂਰ ਕਰਦੀਆਂ ਪੁਆਤਣੀ ਤੇਰੇ ਰਹਿਤੇ ਦੂਰ ਜਿੰਨੀ ਨਾਮ ਪਿਆਇਆ ਕਹਿ ਸਕਤ ਕਾਲ ਉਤਲੇਦੀ ਛੁੱਟੀ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਦੇਵ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਦੇਵ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ ਬੋਲੋ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਹੈ ਬੋਲੋ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਹੈ ਧਨ ਹੈ ਬਾਬਾ ਧਨ ਹੈ ਸ੍ਰੀ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਰਾਇ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਇ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਧੰਨ ਹੈ ਪੁੱਤਰਾਂ ਦੇ ਦਾਨੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਪੁੱਤਰਾਂ ਦੇ ਦਾਨੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਬਾਬਾ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰਾਂ ਦਾ ਪੰਥ ਖਾਲਸਾ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰਾਂ ਦਾ ਪੰਥ ਖਾਲਸਾ ਧੰਨ ਹੈ ਧੰਨ ਹੈ ਬਾਬਾ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿੱਛੜੇ ਲੱਗਣ ਦੇ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿੱਛੜੇ ਲੱਗਣ ਦੇ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿਆਰੇ ਲੱਗਣ ਦੇ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਜਪ ਲਓ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਜਪ ਲਓ ਵਾਹਿਗੁਰੂ ਕਿਨੀ ਨਾਮ ਤੇ ਆਇਆ ਗਏ ਸੰਗਤ ਕਿੰਨੀ ਨਾਮ ਤੇ ਆਇਆ ਦੇਵ ਸੰਗਤ ਨਾਮ ਦੇਵ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓਏ ਹੋ ਸੋ ਕਹੋ ਟਲ ਗੁਰ ਸੇਵੀਏ ਐਹਨ ਸੁਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸ਼ਰਨ ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸ਼ਰਨ ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਤਾ ਸਤਿਗੁਰ ਨਾਮ ਨਿਧਾਨ ਦਿਰਡਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾਂ ਕੋ ਬਿਗਨ ਨ ਕੋ ਲਾਗੇ ਜੋ ਸਤਿਗੁਰ ਆਪਣੇ ਰੱਖੇ ਚਰਨ ਕਮਲ ਬਸੇਰੇ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭੁ ਆਪਣੇ ਜਿਨ ਮਨ ਕੀ ਛੁਪ ਜਾਈ ਨਾਨਕ ਦਾਸ ਪਾਂਕੇ ਬਲਿਹਾਰੇ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭੁ ਆਪਣੇ ਜਿਨ ਮਨ ਕੀ ਛੁਪ ਜਾਈ ਨਾਨਕ ਦਾਸ ਤਾਂ ਕੈ ਬਲਿਹਾਰੇ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।